ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪਰਾਧੀ ਗੁਨਾਹਗਾਰ ਹਾਂ ਬੇਮੁਖ ਮੰਦਾ ਚੋਰ ਯਾਰ ਜਵਾਰ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰੱਖਦਾ ਸਿਮਰ ਮੁਰੀਦਾ ਢਾਡੀਆ ਸਿਮਰ ਮੁਰੀਦਾ ਢਾਡੀਆ ਸਤਗੁਰ ਬਖਸ਼ੰਦਾ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਕਬੀਰ ਮੇਰਾ ਬੁਝਮੈ ਕਬੀਰ ਮੇਰਾ ਬੁਝਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪਤੇ ਤੇਰਾ ਤੁਝਕੋ ਸੌਂਪਤੇ ਕਿਆ ਲਾਗੈ ਮੇਰਾ ਆਓ ਸਾਰੇ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੋ ਜਿਹੜੀ ਸੰਗਤ ਆ ਰਹੀ ਹੈ ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜੋ ਕੁਝ ਸਮਾਂ ਰਲ ਮਿਲ ਕੇ ਕਬੀਰ ਤੂੰ ਤੂੰ ਕਰਤਾ ਤੂੰ ਕਰਤਾ ਤੂੰ ਤੂੰ ਕਰਤਾ ਤੂੰ ਤੂੰ ਕਰਤਾ ਮੁਝ ਅੱਜ ਮੈਂ ਰਹਾਣਾ ਅੱਜ ਮੈਂ ਰਹਾਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਬ ਹਮ ਹੋਤੇ ਤਬ ਤੂੰ ਨਾਨਾ ਅਬ ਤੂੰ ਹੀ ਮੈਂ ਨਹੀਂ ਅਬ ਤੂੰ ਹੀ ਮੈਂ ਅਬ ਤੂੰ ਹੀ ਮੈਂ ਨਹੀਂ ਅਬ ਤੂੰ ਹੀ ਮੈਂ ਨਹੀਂ ਜਬ ਹਮ ਹੋਤੇ ਤਬ ਤੂੰ ਜਬ ਹਮ ਹੋਤੇ ਤਬ ਜਬ ਹਮ ਹੋਤੇ ਤਬ ਤੂੰ ਜਬ ਹਮ ਹੋਤੇ ਤਬ ਤੂੰ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਅਨਲ ਅਗਮ ਜੈਸ ਲਹਿਰ ਮੈਂ ਓਤ ਜਲ ਕੇਵਲ ਜਲ ਮਾਧਵੇ ਕਿਆ ਕਹੀਏ ਪ੍ਰਭ ਐਸਾ ਜੈਸਾ ਅਛਤਰਾਜ ਬਿਛੜਤ ਦੁੱਖ ਪਾਇਆ ਸੋਗਤ ਆਈ ਹਮਾਰੀ अब पाछू मरम जनाया अनक कटक जैसे फूल परे अब कहते कहनो ना आया सर्वे अब घट पोगवे सोई कह रघुदास पहले रे सहजे हुए सो जब हम होते तब तू नाही जब हम होते तब तू नाही जब हम होते तब तू नाही जब हम होते तब तू नाही अब तू ही मैं नाही अब तू ही मैं नाही अब तू ही मैं नाही अब तू ही मैं नाही तू करता तू तू करता करता तू

कहो कबीर सच्चा नहीं, कहो कबीर सच्चा नहीं, कहो कबीर सच्चा नहीं, कहो कबीर सच्चा नहीं, कहो कबीर सच्चा नहीं, कहो कबीर संसार नहीं। अंत परम कट पाए, अंत परम कट पाए, अंत परम कट पाए, अंत परम कट पाए, अंत परम कट पाए, अंत परम कट पाए, अंत परम कट पाए, अंत परम कट पाए, अंत परम गत पाए, अंत परम गत पाए, अंत परम गत पाए, अंत परम गत पाए। कोई गावे ओ सुने, कोई गावे ओ सुने, कोई गावे ओ सुने, कोई गावे कोई गावे को सुने, कोई गावे को सुने। परम सत्कार जो सतगुरां दी साजी नवाजी गुरु प्यारी गुरु सवारी सत संग जी दसना पवित्र करो गुरु जी की बख्शिश दोहराओ प्यार नाल फतेह बुलाओ सारे आखो जी वाहिगुरु जी का खालसा वाहिगुरु जी की फतेह। बहादुरपुर इलाका निवासी संगत ने उद्यम किया है, आप सारे वीर भरा भैन मातावान रल मिल के गुरु जी की पावन हजूरी विच जुड़ बैठे हाँ। कुछ समा मन बिरती एकाग्र करके बैठने का यत्न करिए। पहरेदार वीरां नूं बेनती है भी तकरीबन सारी संगत आ ही गई है, थोड़े बहुत जिहड़े रह जाणगे उह बाद विच अपनी प्रेम भेटा रख लैणगे, मत्था ते दूरों भी टिक जाणा है उत्थों ही नमस्कार करके पिछे बह जाण, बाद विच अपनी प्रेम भेटा अगे रख लैणगे। पांच चार वीर सेवादार जिहड़े है पिछे थोड़ा जिहा उत्थे ही आउण वालियां नूं कृपा करके टकाई चलो तां जो आपां कुछ समा रल मिल के गुरमत की विचार कर सकीए। कुछ फॉर्मूले जे साढ़े अंदर बैठ जाण ते अगले जिहड़े सवाल ने साडी जिंदगी दे वो हल करने बड़े सौखे हो जाण। उन्हां दे कीते हल तो असीं अपनी जिंदगी दे हल लभणे है। गुरु नानक पातशाह की जिंदगी दीआं मुश्किलां विच उन्होंने फैसले किदां दे लए, कबीर साहब जी की जिंदगी विच की कुछ होया, उन्होंने फैसले किदां दे लए, उन्होंने सामने हालात किदां दे सन, बाबा फरीद साहब जी दे वेले हालात किदां दे सी ते उन्होंने हालातों मुताबक फैसले किदां दे सी, भगत नामदेव जी दे वेले दे हालात की सन, उन्हां दे सामने मुश्किलां की सन ते उन्हां दे फैसले किदां दे सी। इत्थों असीं इह सिखणा है भी उन्हां ने उस वेले उन्हां मसलियां नूं किवें नजिठिया, अज दे समें दे हालात की ने, अज दीआं मुश्किलां की ने ते अज दे समें विच असीं उन्हां नूं नजिठणा कि इह असीं गुरु साहिब तों चज सिखदे हां। ਜਿਵੇਂ ਉਹਨਾਂ ਨੇ ਆਪਣੇ ਵੇਲੇ ਵਿੱਚ ਬਹੁਤ ਵਧੀਆ ਫੈਸਲੇ ਕਰਕੇ ਵਿਖਾਏ, ਉਸੇ ਤਰ੍ਹਾਂ ਅਸੀਂ ਗੁਰਬਾਣੀ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਦੇ ਫੈਸਲੇ ਵਧੀਆ ਕਰਕੇ ਵਿਖਾਉਣੇ ਆ। ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਫੇਰ, ਤੁਸੀਂ ਜਿਹੜੇ ਵੀਰ ਬੈਠੇ ਹੋ ਇਕੱਠੇ ਜੇ ਹੋ ਕੇ ਨਾ ਲਾਈਨ ਇੱਕ ਬਣਾ ਕੇ ਪਿੱਛੇ ਜਿਹੜੇ ਸੇਵਾਦਾਰ ਹੈ ਉਹ ਆਉਣ ਵਾਲਿਆਂ ਨੂੰ ਦੋ ਤਿੰਨ ਸਿੰਘ ਇਕੱਠੇ ਲਾਈਨ ਬਣਾ ਕੇ ਪਿੱਛੇ ਬਹਿ ਜਾਣ, ਜਿਹੜੇ ਕੋਈ ਆਉਣ ਉਹਨਾਂ ਨੂੰ ਬੇਨਤੀ ਕਰਕੇ ਬਿਠਾ ਦਾ। ਬਾਅਦ ਵਿੱਚ ਆਪਾਂ ਫਿਰ ਅੱਗੇ ਪ੍ਰੇਮ ਭੇਟਾ ਆਪਣੀ ਰੱਖ ਲੈ। ਸੋ ਉਹਨਾਂ ਦੇ ਲਏ ਫੈਸਲਿਆਂ ਤੋਂ ਸੇਧ ਲੈ ਕੇ ਅਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰਦੇ ਹਾਂ। ਅੱਜ ਦੇ ਹਾਲਾਤ ਹੋਰ ਹਨ, ਉਦੋਂ ਦੇ ਹਾਲਾਤ ਹੋਰ ਸਨ। ਮੈਂ ਪਿੱਛੇ ਜੇ ਇਹ ਬੇਨਤੀ ਸਟੇਜ ਤੇ ਕੀਤੀ ਸੀ ਵੀ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਨਹੀਂ ਦਿੱਤੇ, ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ। ਜੇ ਸਿਧਾਂਤ ਗੁਰੂ ਸਾਹਿਬ ਦੇਣਗੇ ਫਿਰ ਤੇ ਬੜਾ ਔਖਾ ਹੋ ਜਾਣਾ। ਸਾਡੇ ਵਰਗਿਆਂ ਨੂੰ ਅਗਲਾ ਕਹਿੰਦਾ ਜੀ ਇਹ ਸਿਧਾਂਤਕ ਪ੍ਰਚਾਰਕ, ਇੱਕ ਤੇ ਬਾਬੇ ਹੈ, ਇੱਕ ਸੰਪਰਦਾਈ ਹੈ, ਇਹ ਜਿਹੜੇ ਪ੍ਰਚਾਰਕ ਨੇ ਇਹ ਸਿਧਾਂਤਕ ਪ੍ਰਚਾਰਕ ਨੇ, ਪਰ ਮੈਂ ਇਹ ਬੇਨਤੀ ਕਰ ਰਿਹਾ ਵੀ ਸਿਧਾਂਤ ਨਹੀਂ ਗੁਰੂ ਸਾਹਿਬ ਨੇ ਦਿੱਤਾ, ਨਜ਼ਰੀਆ ਦਿੱਤਾ। ਕਿਉਂਕਿ ਜੇ ਸਿਧਾਂਤ ਹੈ ਫਿਰ ਤੇ ਬੜੇ ਕਸੂਤੇ ਫਸਾਂਗੇ। ਵੇਖੋ ਪਿਆਰਿਓ ਧਿਆਨ ਨਾਲ ਸਮਝਿਓ, ਸਿਧਾਂਤ ਇਹ ਹੈ ਵੀ ਤਲਵਾਰ ਨਾਲ ਲੜਨਾ ਹੈ। ਇਹ ਸਿਧਾਂਤ ਹੈ ਵੀ ਜਦੋਂ ਦੁਸ਼ਮਣ ਚੜ੍ਹ ਕੇ ਆਵੇ ਮੇਰੇ ਫੈਸਲੇ ਵੇਖਣੇ ਪੈਣਗੇ, ਮੇਰੇ ਕੰਮ ਵੇਖਣਾ ਪਏਗਾ, ਮੇਰਾ ਲਾਈਫ ਸਟਾਈਲ ਵੇਖਣਾ ਪਏਗਾ, ਹਰ ਚੀਜ਼ ਵੇਖ ਕੇ ਫਿਰ ਪਤਾ ਲੱਗੂ ਵੀ ਇਹ ਸਹੀ ਹੈ ਕਿ ਗਲਤ ਹੈ। ਇੱਕ ਚੀਜ਼ ਨਹੀਂ ਦੇਖ ਸਕਦੇ, ਪਖੰਡ ਵੀ ਹੋ ਸਕਦਾ। ਬਾਬੇ ਬੜਾ ਕਈ ਪਖੰਡ ਏਦਾਂ ਦੇ ਪਖੰਡ ਵੀ ਕਰਦੇ ਨੇ ਵੀ ਜੁੱਤੀ ਪਾਈ ਹੋਈ ਨੀ ਕਦੇ, ਐਡੀਆਂ ਐਡੀਆਂ ਵਿਆਈਆਂ ਪੱਟੀਆਂ ਪਈਆਂ ਨੇ। ਕਰਮ ਨੂੰ ਕਿਵੇਂ ਕਹੋਗੇ, ਕਰਮ ਕਰਕੇ ਤੇ ਬਹੁਤ ਅੱਗੇ ਨੇ ਸਾਡੇ ਤੋਂ, ਸੌਂਦੇ ਨੀ ਸਾਰੀ ਸਾਰੀ ਰਾਤ, ਤਿੰਨ ਤਿੰਨ ਘੰਟੇ ਸੌਣ ਵਾਲੇ ਵੀ ਬਾਬੇ ਨੇ, ਆਪਣੇ ਅੱਖੀ ਵੇਖੇ ਨੇ ਇੱਦਾਂ ਦੇ ਬਾਬੇ ਹੈ ਵੀ 11 ਵਜੇ ਸੁੱਤੇ 2 ਵਜੇ ਉੱਠ ਪੈਂਦੇ, ਸਾਰਾ ਸਾਰਾ ਦਿਨ ਲੱਗੇ ਰਹਿੰਦੇ। ਵੇਖਣ ਨੂੰ ਐਂ ਲੱਗਦਾ ਵੀ ਕਮਾਲ ਦਾ ਬੰਦਾ, ਐਂ ਲੱਗਦਾ ਵੀ ਇਹਦੇ ਵਰਗਾ ਕੰਮ ਨੀ ਕੋਈ ਕਰ ਸਕਦਾ ਯਾਰ, ਇੰਨੀ ਨਿਮਰਤਾ। ਤੁਸੀਂ ਖਾਣਾ ਜਿਹੜਾ ਛੱਡੋਗੇ ਉਹ ਚੱਕ ਕੇ ਖਾ ਜਾਂਦੇ ਨੇ, ਸੰਗਤਾਂ ਦੀ ਜਿਹੜੀ ਬਚੀ ਬਚੀ ਝੂਠ ਜਿੰਨਾ ਵੀ ਹੋਣਾ ਉਹਨਾਂ ਨੇ ਉਹ ਚੱਕ ਚੱਕ ਕੇ ਖਾ ਜਾਂਦਾ, ਬਸ ਬਈ ਖਾ ਲਈ ਰੋਟੀ, ਬਸ ਕਿਸੇ ਦਾ ਅੱਧਾ ਕੁ ਪ੍ਰਸ਼ਾਦਾ ਪਿਆ ਚੱਕਿਆ ਉਹਦੇ ਤੇ ਚਾਰ ਧਰਿਆ, ਜੇ ਕਿਸੇ ਦੀ ਛੱਡੀ ਕੌਲੀ ਚੋਂ ਚੱਕੀ ਖਾ ਗਈ, ਤੇ ਆਪਣੇ ਵਰਗੇ ਹਾਏ ਹੋਏ ਬਾਬਾ ਤਿਆ ਹੋਏ, ਇਹਦੇ ਵਰਗਾ ਨਹੀਂ ਹੋ ਸਕਦਾ। ਕਰਮ ਕਿਵੇਂ, ਕਰਮ ਤੋਂ ਕਿਵੇਂ ਪਤਾ ਲੱਗ ਗਿਆ? ਉਹ ਚਾਹੁੰਦਾ ਹੀ ਇਹ ਹੈ ਕਿ ਆਹ ਗੱਲਾਂ ਹੋਣ, ਇਹ ਗੱਲਾਂ ਹੋਣ, ਇਹ ਗੱਲਾਂ ਦੁਨੀਆ ਤੱਕ ਜਾਣ, ਤੇ ਉਦਾਂ ਉਹ ਬੰਦਾ ਕਰੋੜਾਂ ਰੁਪਇਆ ਇਕੱਠਾ ਕਰੀ ਫਿਰਦਾ, ਕਰੋੜਾਂ ਰੁਪਇਆ ਇਕੱਠਾ ਕਰੀ ਫਿਰਦਾ ਏਦਾਂ ਦੇ ਲੋਕਾਂ ਨੂੰ ਭਰਮ ਜਾਲ ਵਿੱਚ ਪਾ ਕੇ। ਜਦੋਂ ਇਰਾਦੇ ਵੇਖੋਗੇ ਪਤਾ ਫੇਰ ਲੱਗਣਾ। ਹੁਣ ਮੈਂ ਫਿਰ ਬੇਨਤੀ ਕਰਦਾ ਪਿਆਰਿਓ, ਸੱਚ ਝੂਠ ਗਲਤ ਠੀਕ ਕੁਛ ਨਹੀਂ ਹੁੰਦਾ, ਇਰਾਦੇ ਤੇ ਗੱਲ ਨਿਬੜਦੀ। ਸਾਡੀ ਇਹ ਬਹੁਤ ਵੱਡੀ ਪ੍ਰੋਬਲਮ ਰਹੀ ਹੈ ਆਪਣੀ ਸਿੱਖਾਂ ਦੀ, ਖਾਸ ਕਰਕੇ ਆਪਾਂ ਜਜ਼ਬਾਤੀ ਲੋਕ ਹਾਂ, ਸਿੱਖ ਨੇ ਜਿਹੜੇ ਬਹੁਤ ਜਜ਼ਬਾਤੀ ਹੈ, ਜਾਂ ਇਹਨੂੰ ਆਪਾਂ ਇੱਦਾਂ ਵੀ ਕਹੋ ਵੀ ਭੋਲੀ ਕੌਮ ਹੈ ਨਾ ਜਿਹੜੀ ਉਹ ਸਿੱਖਾਂ ਦੀ। ਆਪਾਂ ਕਹੀ ਜਾਂਦੇ ਹਾਂ ਵੀ ਬੜੇ ਤੇਜ਼ ਹਾਂ ਜੀ ਅਸੀਂ, ਠੀਕ ਹੈ ਬਹਾਦਰ ਹਾਂ, ਅਖੇ ਜੀ ਬੜੀ ਵੀਰ ਰਸ ਹੈ ਜੀ ਸਾਡੇ ਚ, ਠੀਕ ਹੈ ਚਕਾਰੇ ਲਾਉਣ ਵਾਲੇ ਵੀਰ ਰਸ ਵਾਲੀਆਂ ਗੱਲਾਂ, ਉਹ ਵੈਸੇ ਵੀ ਬਾਰਡਰ ਤੇ ਭਾਈ ਆਪਾਂ ਬੈਠੇ ਹਾਂ ਪਹਿਲੇ ਦਿਨ ਤੋਂ ਹੀ, ਲੜਾਈਆਂ ਅੱਗੇ ਹੀ ਰਹੇ ਹਾਂ ਸਾਰਿਆਂ ਚ, ਹਾਲਾਤ ਇੱਦਾਂ ਦੇ ਰਹੇ ਹੈ। ਸ਼ੁਰੂ ਤੋਂ ਪੰਜਾਬ ਦੇ ਵਿੱਚ ਬੜੀਆਂ ਮੁਹਿੰਮਾਂ ਚੱਲਦੀਆਂ ਰਹੀਆਂ ਨੇ, ਸਾਡੇ ਦਾਦੇ ਪੜਦਾਦਿਆਂ ਦੇ ਪੜਦਾਦੇ ਸਭ ਇਹਦੇ ਚ ਰਹੇ ਹੈ, ਕੁਦਰਤ ਸਾਡੇ ਵਿੱਚ ਜਿਹੜੀ ਉਹ ਚੀਜ਼ ਹੈ। ਪਰ ਹੁਣ ਜਿਹੜੇ ਜਜ਼ਬਾਤ ਨੇ, ਸੁਭਾਅ ਤੇ ਇਦਾਂ ਦਾ ਹੈ, ਪਰ ਜਜ਼ਬਾਤਾਂ ਨੂੰ ਗਿਆਨ ਜਿੰਨਾ ਚਿਰ ਡਰਾਈਵ ਨਾ ਕਰੇ ਉਹਨਾਂ ਚਿਰ ਬੜਾ ਪੰਗਾ ਪੈ ਜਾਂਦਾ। ਜੇ ਜਜ਼ਬਾਤੀ ਸੁਭਾਅ ਹੋਵੇ, ਜੇ ਗਿਆਨ ਨਾ ਡਰਾਈਵ ਕਰੇ, ਬੜੇ ਕਸੂਤੇ ਫਸਦੇ ਨੇ ਬੰਦੇ, ਹਿਪਨੋਟਾਈਜ਼ ਹੋਏ ਬੰਦੇ ਇੱਥੇ ਬਹੁਤ ਵੇਖੇ ਆ, ਖੜੇ ਬੰਦੇ ਵੇਖੇ, ਕੋਈ ਇੱਥੇ ਖੜ ਗਿਆ, ਕੋਈ 10 ਤੇ ਖੜਾ ਹੈ, ਕੋਈ 20 ਤੇ ਖੜਾ ਹੈ, ਕੋਈ 30 ਤੇ ਖੜਾ, ਕੋਈ 50 ਤੇ ਖੜਾ, ਇੱਕ ਦੂਜੇ ਤੋਂ ਅੱਗੇ ਜ਼ਰੂਰ ਨੇ ਪਰ ਹੈ ਖੜੇ ਹੀ, ਕੋਈ ਇੱਥੇ ਖੜ ਜਾਂਦਾ, ਕੋਈ ਇੱਥੇ ਖੜ ਜਾਂਦਾ, ਕੋਈ ਇੱਥੇ ਖੜ ਜਾਂਦਾ। ਮੈਂ ਤੇ ਗੁਰੂ ਸਾਹਿਬ ਨੂੰ ਵੇਖਦਾ ਜਿਹੜੇ ਕਮਾਲ ਦੇ, ਇੱਡੇ ਕਮਾਲ ਦੇ ਹੈ, ਆਪਣੇ ਨਾਲ ਰਹਿਣ ਵਾਲਿਆਂ ਨੂੰ ਕਹਿੰਦੇ ਨੇ ਮੇਰੇ ਤੇ ਨਾ ਖੜੇ ਹੋ, ਉਹ ਕਹਿੰਦੇ ਨੇ ਤੂੰ ਮੇਰੇ ਤੋਂ ਅੱਗੇ ਜਾ ਸਕਦਾ, ਅੱਗੇ ਜਾ, ਤੇਰੇ ਚ ਜ਼ਿਆਦਾ ਤਾਕਤ, ਤੇਰੇ ਹਾਲਾਤ ਬਦਲ ਸਕਦੇ। ਉਹ ਆਪਣੇ ਤੇ ਵੀ ਨਹੀਂ ਖੜਾਉਂਦੇ ਕਿਉਂਕਿ ਡਾਇਰੈਕਟ ਪਰਮਾਤਮਾ ਦਾ, ਪਹਿਲਾਂ ਆਪਾਂ ਗੱਲ ਪੂਰੀ ਕਰ ਲਈਏ ਜਿਹੜੀ ਆਪਾਂ ਕਰਦੇ ਹਾਂ, ਬਈ ਗਲਤ ਠੀਕ ਸੱਚ ਝੂਠ ਕੋਈ ਕਰਮ ਜਾਂ ਬੋਲਣ ਤੋਂ ਕਿਸੇ ਤੋਂ ਪਤਾ ਨਹੀਂ ਲੱਗਦਾ, ਅਸਲ ਚ ਉਹਦੇ ਇਰਾਦੇ ਵੇਖਣੇ ਪੈਣੇ, ਫਿਰ ਅਸਲ ਚ ਪਤਾ ਲੱਗਦਾ ਵੀ ਬੰਦਾ ਸਹੀ ਹੈ ਜਾਂ ਗਲਤ ਹੈ। ਜੇ ਕਿਤੇ ਆਹ ਨੁਕਤਾ ਸਾਡੇ ਪੰਜਾਬੀਆਂ ਦੇ ਦਿਮਾਗ 'ਚ ਆਵੇ, ਨਾ ਕੋਈ ਬਾਬਾ ਲੁੱਟ ਸਕਦਾ, ਸਟੇਜ ਤੇ ਬੋਲਣ ਵਾਲਾ ਬਾਬਾ ਭਾਵੇਂ ਕੋਈ ਬੋਲੇ, ਪ੍ਰਚਾਰਕ ਵੀ ਸਟੇਜ ਤੇ ਬੋਲਦੇ ਆ ਅਸੀਂ, ਵੀ ਨਾ ਤੇ ਸਾਡੇ ਵਰਗਾ ਗੁੰਮਰਾਹ ਕਰ ਸਕਦਾ ਕੋਈ, ਤੇ ਨਾ ਗੁੰਮਰਾਹ ਕਰ ਸਕਦਾ ਕੋਈ ਲੀਡਰ। ਮੈਂ ਹੁਣ ਤੁਹਾਨੂੰ ਬੇਨਤੀ ਉੱਥੇ ਵੀ ਕੀਤੀ ਸੀ ਵੀ ਹੁਣ ਤੁਸੀਂ ਮੈਨੂੰ ਦੱਸੋ ਪਿਆ ਦਿਓ, ਕਿਉਂਕਿ ਇਹਨਾਂ ਗੱਲਾਂ ਤੇ ਸਵਾਲ ਜ਼ਿਆਦਾ ਉੱਠਦੇ ਆ, ਤਾਂ ਕਰਕੇ ਇਸ ਗੱਲ ਨੂੰ ਦੁਹਰਾਈਦਾ ਵਾਰ ਵਾਰ ਵੀ ਚੰਗੀ ਤਰ੍ਹਾਂ ਦਿਮਾਗ 'ਚ ਬਹਿ ਜੇ, ਕਲੀਅਰ ਤੇ ਹੋਵੇ ਗੱਲ, ਸੁਣੋ ਧਿਆਨ ਨਾਲ। ਜਿੱਦਾਂ ਹੁਣ ਮੰਨ ਲਓ ਕੋਈ ਬੰਦਾ ਆਪਾਂ ਵੇਖ ਰਹੇ ਹਾਂ ਵੀ ਕੋਈ ਨੌਜਵਾਨ ਕਿਸੇ ਦੂਜੇ ਨੌਜਵਾਨ ਨੂੰ ਕੁੱਟ ਰਿਹਾ ਆਪਾਂ ਵੇਖ ਰਹੇ ਹਾਂ ਇਹ ਗਲਤ ਹੈ ਕਿ ਠੀਕ ਹੈ ਬੋਲੋ ਪਿਆਰਿਓ ਗਲਤ ਹੈ ਵੀ ਯਾਰ ਖੂਨ ਕੱਢਿਆ ਪਿਆ ਕੁੱਟ ਕੁੱਟ ਕੇ ਆ ਮਾੜਾ ਕੰਮ ਕੀਤਾ ਲੱਗਦਾ ਹੈ ਨਾ ਗਲਤ ਹੈ ਕਰਮ ਕੀ ਹੋ ਰਿਹਾ ਗਲਤ ਹੈ ਪਰ ਜੇ ਆਪਾਂ ਐ ਕਹਿ ਦਈਏ ਵੀ ਕੱਲ ਇਸ ਨੌਜਵਾਨ ਨੇ ਇਹਦੀ ਭੈਣ ਦੀ ਬਾਹ ਫੜ ਲਈ ਸੀ ਬਾਜ਼ਾਰ 'ਚ ਜਾਂਦੀ ਦੀ ਗਲੀ 'ਚ ਜਾਂਦੇ ਦੀ ਹੁਣ ਦੱਸੋ ਵੀ ਠੀਕ ਹੈ ਕਿ ਗਲਤ ਹੈ ਠੀਕ ਹੈ ਕਰਮ ਤੋਂ ਨਹੀਂ ਪਤਾ ਲੱਗਦਾ ਤੁਸੀਂ ਦੱਸੋ ਪਿਆਰਿਓ 10,000 ਰੁਪਈਆ ਕਿਸੇ ਬੰਦੇ ਨੇ ਕਿਸੇ ਦੀ ਭੈਣ ਦੇ ਵਿਆਹ ਤੇ ਖਰਚਿਆ ਗਰੀਬ ਨੂੰ 10,000 ਰੁਪਈਆ ਦਿੱਤਾ ਹੈ ਲੋੜਵੰਦ ਨੂੰ 10,000 ਰੁਪਈਆ ਦਿੱਤਾ ਗਲਤ ਹੈ ਕਿ ਠੀਕ ਹੈ ਬੋਲੋ ਪਿਆਰਿਓ ਠੀਕ ਹੈ ਨਾ ਪਰ ਹੁਣ ਅਗਲੀ ਗੱਲ ਸੁਣੋ ਲੱਖ ਰੁਪਈਆ ਬਾਹਰੋਂ ਮੰਗਾਇਆ ਸੀ ਇਹਨੇ 90,000 ਖਾ ਗਿਆ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਗਲਤ ਹੈ ਬੋਲਦਾ ਬਹੁਤ ਸੋਹਣਾ ਬੰਦਾ ਠੀਕ ਹੈ ਪਰ ਇਰਾਦਾ ਵੇਖੋ ਹਰੇਕ ਤੇ ਤੁਹਾਨੂੰ ਇਰਾਦਾ ਵੇਖਣਾ ਪੈਣਾ ਹਰ ਜਗ੍ਹਾ ਤੁਹਾਨੂੰ ਵੇਖਣਾ ਪੈਣਾ ਵੀ ਇਹ ਬੰਦੇ ਦਾ ਇਰਾਦਾ ਕੀ ਇਹ ਕਰਨਾ ਕੀ ਚਾਹੁੰਦਾ ਹੈ ਇੱਥੇ ਵੀ ਕਰਨਾ ਕੀ ਚਾਹੁੰਦਾ ਇਰਾਦਾ ਵੇਖਣਾ ਪੈਣਾ ਜਿੰਨਾ ਚਿਰ ਤੁਸੀਂ ਉਹਦਾ ਇਰਾਦਾ ਨਹੀਂ ਵੇਖਦੇ ਉਹਨਾਂ ਚਿਰ ਫੈਸਲਾ ਨਹੀਂ ਕਰ ਸਕਦੇ ਵੀ ਗਲਤ ਹੈ ਜਾਂ ਠੀਕ ਹੈ ਗਲਤ ਠੀਕ ਕਹਿ ਹੀ ਨਹੀਂ ਸਕਦੇ ਪਰ ਸਾਡੇ ਤੇ ਕਹਿ ਦੇਣੇ ਸ਼ਾਬਾਸ਼ ਅਸੀਂ ਤੇ ਮਿੰਟ 'ਚ ਕਹਿ ਦਿਆਂਗੇ ਇੱਥੇ ਹੁਣ ਕੋਈ ਬੰਦਾ ਆਵੇ ਕੋਈ ਸੁਸਾਇਟੀ ਆ ਜਾਵੇ ਕੋਈ ਬੰਦਾ ਇਦਾਂ ਦਾ ਆਵੇ ਵੀ ਗਰੀਬ ਨੂੰ ਅਸੀਂ 10,000 ਰੁਪਈਆ ਦੇਣਾ ਹੈ ਤੇ ਆਪਾਂ ਤੇ ਕਹਾਂਗੇ ਇਹਨੂੰ ਸਰੋਪਾ ਦਿਓ ਬੰਦਾ ਹੀ ਬਹੁਤ ਚੰਗਾ ਯਾਰ 10,000 ਰੁਪਈਆ ਮਦਦ ਕਰਦਾ ਇਰਾਦੇ ਤੇ ਅਸੀਂ ਕਦੇ ਵੀ ਨਹੀਂ ਵੇਖਦੇ ਸਮੁੱਚਤਾ ਤੇ ਅਸੀਂ ਕਦੀ ਵੀ ਨਹੀਂ ਵੇਖਦੇ ਅਸੀਂ ਤੇ ਫੱਟ ਸ਼ਾਬਾਸ਼ ਦੇ ਦਿੰਦੇ ਆ ਤੇ ਜਿਹੜੇ ਇਰਾਦੇ ਨਹੀਂ ਵੇਖਦੇ ਤਾਂ ਹੀ ਤੇ ਲੀਡਰ ਗੱਲਾਂ ਬਾਤਾਂ ਕਰਕੇ ਸਾਨੂੰ ਪ੍ਰਭਾਵਿਤ ਕਰ ਜਾਂਦੇ ਆ ਇਰਾਦੇ ਆਪਾਂ ਉਹਨਾਂ ਦੇ ਵੇਖਦੇ ਹੀ ਨਹੀਂ ਹਰ ਜਗ੍ਹਾ ਤੁਸੀਂ ਇਰਾਦਾ ਵੇਖੋ ਇਰਾਦਾ ਕੀ ਹੈ ਹੁਣ ਹੁਣ ਪਿਆਰਿਓ ਵੇਖੋ ਗੰਗੂ ਨੇ ਬੋਲਿਆ ਕੀ ਹੈ ਮਰਿੰਡੇ ਕਚਹਿਰੀ 'ਚ ਜਾ ਕੇ ਸੱਚ ਪਰ ਗੰਗੂ ਦਾ ਇਰਾਦਾ ਮਾੜਾ ਹੈ ਤਾਂ ਕਰਕੇ ਸੱਚ ਗਲਤ ਹੈ ਇਹ ਕਹਦਾ ਸੱਚ ਹੈ ਗੰਗੂ ਦਾ ਇਰਾਦਾ ਸਹੀ ਨਹੀਂ ਜਦੋਂ ਇਰਾਦੇ ਵੇਖਦੇ ਆ ਫਿਰ ਗੰਗੂ ਫੇਲ ਹੈ ਤੇ ਸਿੰਘ ਮਾਛੀਵੜ ਦੇ ਜੰਗਲ ਵਿੱਚੋਂ ਗੁਰੂ ਗੋਬਿੰਦ ਸਿੰਘ ਨੂੰ ਕੱਢਣਾ ਚਾਹੁੰਦੇ ਐ ਬੋਲਦੇ ਕੀ ਹੈ ਝੂਠ ਪਰ ਇਰਾਦਾ ਕੀ ਹੈ ਸਹੀ ਨਹੀਂ ਫਿਰ ਕੀ ਹੈ ਪਾਸ ਨੇ ਕਿ ਫੇਲ ਨੇ ਪਾਸ ਨੇ ਤੇ ਗੰਗੂ ਸੱਚ ਬੋਲ ਕੇ ਵੀ ਫੇਲ ਇਰਾਦਾ ਵੇਖੋ ਤੇ ਜਦੋਂ ਸਾਡਾ ਇਹ ਦਿਮਾਗ ਕੰਮ ਕਰਨ ਲੱਗ ਗਿਆ ਅਸੀਂ ਇਸ ਤਰੀਕੇ ਸਿਰ ਸੋਚਣ ਲੱਗਾਂਗੇ ਫਿਰ ਭਾਈ ਸਾਰੇ ਦੀ ਸਾਰੀਆਂ ਕੁੰਡੀਆਂ ਖੁੱਲਦੀਆਂ ਹੀ ਜਾਣਗੀਆਂ ਜਦੋਂ ਸੋਚ ਇਦਾਂ ਦੀ ਬਣ ਇਹ ਗੱਲਾਂ ਸਾਡੇ ਦਿਮਾਗ 'ਚ ਪੱਕੀਆਂ ਬਹਿ ਜਾਣ ਉਦੋਂ ਬਾਅਦ ਮੈਂ ਕਹਿੰਦਾ ਦੁਨੀਆ 'ਚ ਕੋਈ ਨਹੀਂ ਜੰਮਿਆ ਜਿਹੜਾ ਤੈਨੂੰ ਠੱਗ ਸਕੇ ਬਹੁਤ ਤਰ੍ਹਾਂ ਦੇ ਲੋਕ ਜ਼ਿੰਦਗੀ 'ਚ ਮਿਲਦੇ ਨੇ ਰੋਜ਼ਮਰ੍ਹਾ ਦੀ ਜ਼ਿੰਦਗੀ 'ਚ ਸਾਡੇ ਨਾਲ ਇਹ ਕੁਝ ਵਾਪਰਨਾ ਕਦੇ ਤੁਹਾਨੂੰ ਲੀਡਰ ਮਿਲਣੇ ਨੇ ਕਦੇ ਤੁਹਾਨੂੰ ਧਾਰਮਿਕ ਆਗੂ ਮਿਲਣੇ ਨੇ ਕਦੇ ਤੁਹਾਡੀ ਜ਼ਿੰਦਗੀ ਦੇ ਵਿੱਚ ਵਪਾਰੀ ਮਿਲਣੇ ਨੇ ਕਦੇ ਬਿਜ਼ਨਸਮੈਨ ਮਿਲਣੇ ਨੇ ਕਦੇ ਰਿਸ਼ਤੇ ਕਰਨੇ ਨੇ ਤੁਸੀਂ ਵਿਆਹ ਕਰਨੇ ਨੇ ਬੱਚਿਆਂ ਦੇ ਸਾਰੇ ਦੇ ਸਾਰੇ ਜਗ੍ਹਾ ਇਹ ਇਹ ਗੱਲ ਤੁਸੀਂ ਲਾਗੂ ਕਰਕੇ ਵੇਖੋ ਆਪਣੀ ਜ਼ਿੰਦਗੀ ਵਿੱਚ ਠੱਗੇ ਨਹੀਂ ਜਾਵਾਂਗੇ ਕਦੇ ਨਹੀਂ ਠੱਗੇ ਜਾਓਗੇ ਹਰ ਜਗ੍ਹਾ ਵੇਖੋ ਪਰ ਸਾਡੀ ਪ੍ਰੋਬਲਮ ਹੈ ਬਹੁਤ ਵੱਡੀ ਬੰਦਾ ਸਾਰਾ ਕੁਝ ਵੇਖ ਨਹੀਂ ਸਕਦਾ ਬਸ ਜੋ ਸਾਹਮਣੇ ਹੈ ਉਹ ਦਿਸਦਾ ਹੈ ਜਿੰਨੀ ਤਾਂ ਕਰਕੇ ਸਾਡੇ ਗੁਰੂ ਸਾਹਿਬ ਨੇ ਨਾ ਜ਼ੋਰ ਇਸ ਗੱਲ ਤੇ ਦਿੱਤਾ ਹੈ ਵੀ ਇਹਦੀ ਗਤੀ ਕਰੋ ਯਾਰ ਇਹਦੀ ਸਪੀਡ ਬਣਾਓ ਥੋੜ੍ਹੀ ਜੀ ਆਹ ਜਿਹੜਾ ਬੱਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੁੱਲੀ ਜੈ ਆਹ ਜਿਹੜੇ ਬੱਜਰ ਜਿਹਾ ਇਹਨੂੰ ਖੋਲ ਮਾੜਾ ਜਿਹਾ ਆਹ ਜਿਹੜਾ ਦਰਬੰਦੀ ਪਿਆ ਇਹਨੂੰ ਖੋਲ ਮੈਂ ਕਹਿੰਦਾ ਕਈ ਬੰਦੇ ਨਾ ਹੁਣ ਵੇਖੋ ਕਈ ਬੰਦੇ ਇਦਾਂ ਦੇ ਆ ਵੀ ਬਿਜ਼ਨਸ ਕਰਨ ਲੱਗੇ ਵੀ ਆ ਕੰਮ ਨਵਾਂ ਸ਼ੁਰੂ ਕਰਨ ਲੱਗੇ ਆ ਬਸ ਇੱਕ ਵਾਰੀ ਵੇਖ ਲਿਆ ਵੀ ਫਲਾਣੇ ਬੰਦੇ ਨੇ ਆਹ ਕੰਮ ਸ਼ੁਰੂ ਕੀਤਾ ਉਸ ਬੰਦੇ ਨੂੰ ਯਾਰ ਇੱਕ ਸਾਲ 'ਚ 3,00,000 ਬਚ ਗਿਆ ਇੱਕ ਤੇ ਇੰਨਾ ਕੁ ਵੇਖ ਲੈਂਦਾ ਵੀ ਆਹ ਕੰਮ ਹੈ 3,00,000 ਬਚ ਗਿਆ ਉਹਦੀ ਕਾਪੀ ਕਰਕੇ ਨਾਲ ਦੀ ਨਾਲ ਹੀ ਉਦਾਂ ਦਾ ਬਿਜ਼ਨਸ ਖੋਲ ਲਿਆ ਪਰ 2 ਸਾਲਾਂ ਬਾਅਦ ਉਹ ਕੰਮ ਬੰਦ ਹੋ ਜਾਂਦਾ ਜਿਹੜੀ ਚੀਜ਼ ਦੀ ਲੋੜ ਸੀ ਉਹ ਪੂਰੀ ਹੋ ਗਈ ਉਹ ਕੰਮ ਬੰਦ ਹੋ ਗਿਆ ਜਿਹੜੇ ਬੰਦਿਆਂ ਦੀ ਗਤੀ ਕੀਤੀ ਹੈ ਦਿਮਾਗ ਦੀ ਉਹ ਤੇ 20 ਸਾਲ ਦਾ ਪਹਿਲਾਂ ਆਈਡੀਆ ਲਾ ਲੈਂਦੇ ਨੇ ਵੀ ਆਹ ਚੀਜ਼ ਇੰਨੇ ਇਸ ਸਾਲ 'ਚ ਇੰਨੀ ਪੈਦਾਵਾਰ ਹੋਈ ਹੈ ਅਗਲੇ ਸਾਲ 'ਚ ਇੰਨੀ ਹੋ ਜਾਣੀ ਹੈ ਯਾਰ ਜਦੋਂ ਤੱਕ ਮੇਰਾ ਕੰਮ ਸ਼ੁਰੂ ਹੋਣਾ ਉਦੋਂ ਤੱਕ ਤੇ ਵੈਸੀ ਇਹਦੀ ਕੀਮਤ ਘਟ ਜਾਣੀ ਹੈ ਉਹ ਕਿੰਨੇ ਸਾਲ ਪਹਿਲਾਂ ਸੋਚ ਕੇ ਚੱਲਦੇ ਆ ਕਈ ਕਈ ਸਾਲ ਆ ਮੈਂ ਤੇ ਕਾਪੀ ਕਰਕੇ ਇਹਦੀ ਵੀ ਮੈਂ ਤੇ ਆਪ ਆ ਜੱਪ ਛੇੜ ਕੇ ਬਹਿ ਗਿਆ ਪਰ ਇਸ ਸਾਲ ਇਹਦਾ ਕੰਮ ਚੱਲ ਗਿਆ ਦੂਜੇ ਸਾਲ ਚੱਲ ਗਿਆ ਅਗਲਿਆਂ ਸਾਲਾਂ ਵਿੱਚ ਇਹ ਕੁਝ ਨਹੀਂ ਚੱਲ ਸਕਦਾ ਭਾਵ ਕਿ ਜਿਹੜਾ ਵੀ ਬੰਦਾ ਇਦਾਂ ਦਿਮਾਗ ਉਹਦਾ ਖੁੱਲਿਆ ਚਾਹੇ ਉਹ ਕੰਮ ਲੱਗਿਆ ਕਰਨ ਚਾਹੇ ਕਾਰੋਬਾਰ ਕਰਨ ਲੱਗਿਆ ਚਾਹੇ ਬਾਹਰ ਸੈਟਲ ਹੋਣਾ ਚਾਹੁੰਦਾ ਉਹ ਇੱਕ ਚੀਜ਼ ਨਹੀਂ ਉਹ ਬੜਾ ਲੰਮਾ ਸੋਚ ਕੇ ਚੱਲਦਾ ਹੈ ਇਹ ਲੰਮਾ ਸੋਚਣਾ ਜਿਹੜਾ ਹੈ ਉਹ ਕਿਵੇਂ ਹੈ ਜਦੋਂ ਆਹ ਗਤੀ ਕਰੇਗਾ ਤੇ ਇਹਦੀ ਗਤੀ ਵਾਸਤੇ ਸਭ ਤੋਂ ਜ਼ਰੂਰੀ ਹੈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਉਸ ਪਰਮਾਤਮਾ ਨੂੰ ਉਸ ਇੱਕ ਓੰਕਾਰ ਨੂੰ ਉਹ ਸਰਬ ਵਿਆਪੀ ਨੂੰ ਉਹ ਸਭ ਘਟ ਭੋਗਵੈ ਸੋਈ ਜਿਹੜਾ ਸਾਰਿਆਂ ਵਿੱਚ ਵਸਿਆ ਹੋਇਆ ਹੈ ਉਹਨੂੰ ਧਿਆਨ ਵਿੱਚ ਰੱਖ ਕੇ ਆਪਣੇ ਦਿਮਾਗ ਨੂੰ ਤਿੱਖਾ ਕਰ ਇਹਨੂੰ ਤੇਜ ਕਰ ਇਹਨੂੰ ਖੋਲ ਜਦੋਂ ਇਹਨੂੰ ਖੋਲ ਕੇ ਵੇਖੋਗੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਇਹਦੇ ਵਿੱਚ ਭਰੇ ਪਏ ਆ ਜਿਹੜਾ ਸ਼ਬਦ ਹੈ ਨਾ ਇੱਕ ਸ਼ਬਦ ਅਸੀਂ ਤੇ ਸ਼ਬਦ ਇਹਨੂੰ ਇਦਾਂ ਹੀ ਕਹਿੰਦੇ ਹਾਂ ਵੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਖੋਲਿਆ ਤੇ ਦਾਦਿਆਂ ਦਾ ਖਜ਼ਾਨਾ ਸਾਡਾ ਇਹ ਖਜ਼ਾਨੇ ਤੋਂ ਬਾਅਦ ਸੁਣਿਓ ਇਹ ਇਹਨੂੰ ਆਪਾਂ ਇਦਾਂ ਵਰਤ ਲਓ ਵੀ ਪਿਓ ਦਾਦੇ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਪਰ ਇਹ ਖਜ਼ਾਨੇ ਤੋਂ ਬਾਅਦ ਇੱਕ ਖਜ਼ਾਨਾ ਆ ਵੀ ਹੈ ਜਿਹੜਾ ਰੱਬ ਦਾ ਦਿੱਤਾ ਖਜ਼ਾਨਾ ਹੈ ਇਹ ਗੁਰੂ ਅਰਜਨ ਦੇਵ ਜੀ ਦਾ ਭਗਤ ਕਬੀਰ ਸਾਹਿਬ ਜੀ ਦਾ ਦਿੱਤਾ ਖਜ਼ਾਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਈ ਇਹ ਵੀ ਪਰਮਾਤਮਾ ਤੋਂ ਹੀ ਹੈ ਪਰ ਉਹਨਾਂ ਦੇ ਹਿਰਦੇ ਚੋਂ ਧੁਰੇ ਤੋਂ ਉਹਨਾਂ ਦੇ ਧੁਰੇ ਤੋਂ ਧੁਰੇ ਨਾਲ ਜਦੋਂ ਉਹ ਜੁੜੇ ਉਸ ਵੇਲੇ ਦੇ ਹਾਲਾਤਾਂ ਮੁਤਾਬਕ ਜੋ ਅੰਦਰ ਦੀ ਆਵਾਜ਼ ਆਈ ਉਹ ਤੁਰਕੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਇਹ ਖਜ਼ਾਨੇ ਨੂੰ ਜਦੋਂ ਤੁਸੀਂ ਇੱਥੇ ਪਾਉਣਾ ਹੈ ਫਿਰ ਅੰਦਰੋਂ ਫੁੱਟਣਾ ਅੰਦਰੋਂ ਵਿਚਾਰ ਆਉਣੇ ਨੇ ਆਹ ਫੈਸਲੇ ਲਏ ਹੋਏ ਨੇ ਜਿਹੜੇ ਗੁਰਬਾਣੀ ਵਿੱਚ ਇਹ ਫੈਸਲਿਆਂ ਨੂੰ ਜਦੋਂ ਇੱਥੇ ਲਿਆਓ ਤੁਸੀਂ ਫਿਰ ਅੰਦਰੋਂ ਵਧੀਆ ਵਧੀਆ ਫੈਸਲੇ ਸਾਡੀ ਜ਼ਿੰਦਗੀ ਦੇ ਹਾਲਾਤਾਂ ਮੁਤਾਬਕ ਆਉਣੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜ਼ਰੀਏ ਜਦੋਂ ਆਪਾਂ ਆਹ ਸ਼ਬਦ ਜਿਵੇਂ ਹੁਣ ਆਪਾਂ ਪੜ੍ਹਦੇ ਹਾਂ ਨਾ ਵੀ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਜਦੋਂ ਖਜ਼ਾਨਾ ਖੋਲ ਕੇ ਵੇਖਿਆ ਨਾ ਹੁਣ ਅਸੀਂ ਗਰੀਬ ਗਰੀਬ ਨਹੀਂ ਰਹੇ ਸਮਝ ਦਾ ਪੱਧਰ ਵੱਡਾ ਹੋ ਗਿਆ ਗਤੀ ਕਰ ਗਿਆ ਦਿਮਾਗ ਖੁੱਲ ਗਿਆ ਜਿਹੜਾ ਗੁਰਬਾਣੀ ਸੁਣਦਾ ਹੈ ਗੁਰਬਾਣੀ ਪੜ੍ਹਦਾ ਹੈ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿੱਤ ਲਾਏ ਇਹਦੇ ਨਾਲ ਕੀ ਹੋ ਜਾਂਦੀ ਬੰਦੇ ਦੇ ਦਿਮਾਗ ਦੀ ਬੋਲੋ ਪਿਆਰਿਓ ਗਤੀ ਗਤੀ ਹੋ ਜਾਂਦੀ ਹੈ ਨਾ ਗਤੀ ਮਤਲਬ ਤੇਜ਼ ਹੋ ਜਾਂਦਾ ਪਰ ਗੋਰਿਆਂ ਦਾ ਕਿਵੇਂ ਤੇਜ਼ ਹੁੰਦਾ ਜਿਹੜੇ ਗੋਰੇ ਉਹਨਾਂ ਦਾ ਦਿਮਾਗ ਕਿਵੇਂ ਤੇਜ਼ ਹੁੰਦਾ ਉਹ ਕੀ ਗਾਉਂਦੇ ਆ ਕੀ ਸੁਣਦੇ ਆ ਸਾਡਾ ਦਿਮਾਗ ਆਪਾਂ ਤੇ ਗਤੀ ਐਂ ਕਰਾਂਗੇ ਵੀ ਗੁਰਬਾਣੀ ਪੜ੍ਹਾਂਗੇ ਪਰ ਗੋਰਿਆਂ ਦਾ ਕਿਵੇਂ ਤੇਜ਼ ਹੁੰਦਾ ਕੀ ਉਹਨਾਂ ਦਾ ਦਿਮਾਗ ਤੇਜ਼ ਨਹੀਂ ਸਾਡੇ ਨਾਲੋਂ ਤਾਂ ਕਿਤੇ ਤੇਜ਼ ਹੈ ਅਸਲ 'ਚ ਉਹ ਪਰਮਾਤਮਾ ਦੇ ਨਿਯਮਾਂ ਨੂੰ ਗਾਉਂਦੇ ਹੈ ਸਮਝਦੇ ਹੈ ਅਸੀਂ ਵੀ ਗੁਰਬਾਣੀ ਦੇ ਜ਼ਰੀਏ ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ ਹੈ ਰੱਬ ਦੇ ਕਾਨੂੰਨ ਨੂੰ ਸਮਝਣਾ ਹੈ ਉਹ ਵੀ ਗਾਉਂਦੇ ਹੈ ਉਹਨਾਂ ਦਾ ਤਰੀਕਾ ਹੋਰ ਹੈ ਉਹਨਾਂ ਨੂੰ ਐਜੂਕੇਸ਼ਨ 'ਚ ਵੀ ਗਾਉਣਾ ਸਿਖਾ ਦਿੱਤਾ ਜਾਂਦਾ ਵੀ ਪਰਮਾਤਮਾ ਨੂੰ ਕਿਵੇਂ ਸਮਝਣਾ ਹੈ ਉਹ ਕੁਦਰਤ ਕਹਿ ਕੇ ਗਾਉਂਦੇ ਹੈ ਅਸੀਂ ਕਾਦਰ ਕਹਿ ਕੇ ਗਾਉਂਦੇ ਹਾਂ ਸਤਨਾਮ ਸ੍ਰੀ ਵਾਹਿਗੁਰੂ ਉਹ ਕੁਦਰਤ ਕਹਿ ਕੇ ਗਾਉਂਦੇ ਹੈ ਅਸੀਂ ਕਾਦਰ ਕਹਿ ਕੇ ਗਾਉਂਦੇ ਹਾਂ ਉਹਨਾਂ ਨੂੰ ਐਜੂਕੇਸ਼ਨ 'ਚ ਵੀ ਸਮਝਾ ਦਿੱਤਾ ਜਾਂਦਾ ਵੀ ਪਰਮਾਤਮਾ ਉਹਦੀ ਕੁਦਰਤ ਹੈ ਜਿਹੜੀ ਇਦਾਂ ਇਦਾਂ ਕੰਮ ਕਰਦੀ ਹੈ ਉਹਨੂੰ ਧਿਆਨ 'ਚ ਰੱਖਿਓ ਕੋਈ ਗਾਵੈ ਕੋ ਸੁਣੈ ਉਹਦੇ ਬਾਰੇ ਇੰਟਰਸਟ ਰੱਖਿਓ ਤੁਸੀਂ ਆਪਣਾ ਇਹ ਚੀਜ਼ਾਂ ਉਹਨਾਂ ਨੂੰ ਪੜ੍ਹਾਈ ਵਿੱਚੋਂ ਸਿਖਾ ਦਿੱਤੀਆਂ ਜਾਂਦੀਆਂ ਸਾਡੇ ਭਾਗ ਚੰਗੇ ਆ ਕਹਿ ਲਓ ਇਦਾਂ ਕਹਿ ਲਓ ਵੀ ਸਾਡੇ ਤੇ ਤਰਸ ਕਰ ਲਿਆ ਭਾਰਤ ਦੇ ਵਿੱਚ ਧਰਮ ਦਾ ਬੋਲਬਾਲਾ ਜ਼ਿਆਦਾ ਰਿਹਾ ਅੱਜ ਤੱਕ ਪਹਿਲਾਂ ਤੋਂ ਲੈ ਕੇ ਇੱਥੇ ਧਰਮ ਦਾ ਬੋਲਬਾਲਾ ਜ਼ਿਆਦਾ ਸੀ ਤੇ ਸਾਡੇ ਫਿਰ ਇਹ ਜਿਹੜੀ ਗੱਲ ਹੈ ਪਰਮਾਤਮਾ ਨੂੰ ਧਿਆਨ 'ਚ ਰੱਖਣ ਵਾਲੀ ਇਹ ਧਰਮ ਵਾਲੇ ਪਾਸਿਓਂ ਪਾਈ ਹੈ ਕਿਉਂਕਿ ਧਾਰਮਿਕ ਲੋਕ ਨੇ ਇੱਥੇ ਦਿਮਾਗ ਖੋਲਣ ਵਾਲਾ ਨੁਸਖਾ ਜਿਹੜਾ ਹੈ ਨਾ ਇਹ ਧਰਮ ਵਾਲੇ ਪਾਸੋਂ ਦਿੱਤਾ ਦਿਮਾਗ ਤੇਜ਼ ਕਰਨ ਵਾਲਾ ਨੁਸਖਾ ਧਰਮ ਵਾਲੇ ਪਾਸੋਂ ਦਿੱਤਾ ਇੱਧਰ ਵਾਲੇ ਪਾਸੋਂ ਇਹਨਾਂ ਨੇ ਸਿੱਧੇ ਹੋਣਾ ਇੱਧਰ ਨੂੰ ਚੱਲਣਗੇ ਫਿਰ ਤਾਂ ਕਰਕੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜ਼ਰੀਏ ਅਸੀਂ ਉਸ ਖਜ਼ਾਨੇ ਤੱਕ ਪਹੁੰਚ ਸਕਦੇ ਹਾਂ ਜਿਹੜਾ ਪਰਮਾਤਮਾ ਦਾ ਦਿੱਤਾ ਹੋਇਆ ਖਜ਼ਾਨਾ ਹੈ ਪਰਮਾਤਮਾ ਦਾ ਖਜ਼ਾਨਾ ਦਿੱਤਾ ਹੋਇਆ ਕਿੱਥੇ ਹੈ ਜੀ ਆ ਹੈ ਆ ਦਿਮਾਗ ਜਿਹੜਾ ਦਿੱਤਾ ਹੋਇਆ ਇਹਦੇ ਵਿੱਚ ਜਿਹੜੇ ਵਿਚਾਰ ਨੇ ਜਿਹਨੂੰ ਅਸੀਂ ਮਾਈਂਡ ਕਹਿੰਦੇ ਹਾਂ ਬ੍ਰੇਨ ਆ ਖਜ਼ਾਨਾ ਸਾਨੂੰ ਦਿੱਤਾ ਹੋਇਆ ਤੇ ਇਹ ਖਜ਼ਾਨੇ ਤੱਕ ਪਹੁੰਚਣ ਲਈ ਉਹ ਖਜ਼ਾਨਾ ਬੜਾ ਕੰਮ ਆਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹ ਖਜ਼ਾਨੇ ਦੇ ਨਾਲ ਉਹ ਚਾਬੀ ਬਣ ਜਾਣਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਗੂੰਜੀ ਉਹ ਐਸੀ ਚਾਬੀ ਬਣ ਜਾਣਾ ਫਿਰ ਆ ਖੁੱਲਣਾ ਫਿਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਮਾੜੇ ਭਾਗਾਂ ਵਾਲੇ ਆ ਜੀ ਅਸੀਂ ਗਰੀਬ ਆ ਬੈਕਵਰਡ ਆ ਜੀ ਅਸੀਂ ਆਪਣੇ ਇਲਾਕਿਆਂ 'ਚ ਕਈ ਕਰਦੇ ਨੇ ਨਾ ਗੱਲਾਂ ਬੈਕਵਰਡ ਆ ਜੀ ਅਸੀਂ ਪਛੜੇ ਆ ਜੀ ਅਸੀਂ ਕੋਈ ਪਛੜਿਆ ਪੁੱਛੜਿਆ ਨਹੀਂ ਇੱਥੇ ਇਹਦੇ ਗੁਰਬਾਣੀ ਦੇ ਜ਼ਰੀਏ ਜਦੋਂ ਇਹ ਖਜ਼ਾਨੇ ਤੱਕ ਪਹੁੰਚ ਗਏ ਆਪਾਂ ਫਿਰ ਵੇਖਿਓ ਪਰ ਰੁਕਿਓ ਨਾ ਚਾਬੀ ਨੂੰ ਐਂ ਫੜ ਕੇ ਤੇ ਉਸੇ ਨੂੰ ਲਿਸ਼ਕਾਈ ਜਾ ਉਸੇ ਨੂੰ ਸਾਫ਼ ਕਰਦਾ ਰਹੇ ਉਸੇ ਨੂੰ ਇੱਦਾਂ ਇੱਥੇ ਖੜਨਾ ਨਾ ਜਿੰਦਾ ਖੋਲ ਵਰਤ ਇੱਦਾਂ ਹੀ ਨਾ ਕਰੀ ਜਾ ਵੀ ਚਾਬੀ ਬਹੁਤ ਵਧੀਆ ਚਾਬੀ ਬਹੁਤ ਵਧੀਆ ਇਹਨੂੰ ਹੁਣ ਇੱਦਾਂ ਵੇਖੋ ਇਹਨੂੰ ਇੱਦਾਂ ਲਾਵਾਂਗੇ ਇਹ ਇੱਦਾਂ ਲੱਗਦੀ ਹੈ ਇਹ ਇੱਦਾਂ ਇੱਥੇ ਹੀ ਖੜੇ ਨੇ ਕਈ ਬੰਦੇ ਇੱਥੇ ਰੁਕੋ ਨਾ ਬਾਣੀ ਦੇ ਵਿੱਚ ਲਏ ਹੋਏ ਫੈਸਲਿਆਂ ਨੂੰ ਚਾਬੀ ਬਣਾ ਕੇ ਆਪਣਾ ਦਿਮਾਗ ਖੋਲ ਕੇ ਆਪਣੇ ਫੈਸਲੇ ਲਓ ਸਾਡੀ ਜ਼ਿੰਦਗੀ ਵਿੱਚ ਫੈਸਲੇ ਨਜ਼ਰੀਆ ਇਦਾਂ ਦਾ ਪੁਆਇੰਟ ਆਫ ਵਿਊ ਹੋਵੇ ਸਾਡਾ ਆਪਣਾ ਓਪੀਨੀਅਨ ਬਣੇ ਅਸੀਂ ਸਿਧਾਂਤ ਘੜੀਏ ਜਿਵੇਂ ਗੁਰੂ ਗੋਬਿੰਦ ਸਿੰਘ ਨੇ ਮਾਛੀਵਾੜੇ ਸਿਧਾਂਤ ਹੋਰ ਘੜਿਆ ਤੇ ਚਮਕੌਰ ਗੱਡੀ ਗੱਡੀ ਵਿੱਚ ਸਿਧਾਂਤ ਹੋਰ ਘੜਿਆ ਹਰ ਹਾਲਾਤ ਵਿੱਚ ਫੈਸਲੇ ਕਿੱਦਾਂ ਲੈਣੇ ਕਦੇ ਤਲਵਾਰ ਦਾ ਫੈਸਲਾ ਹੈ ਤੇ ਅੱਜ ਹੈਗੀ ਹੈ ਡੈਮੋਕ੍ਰੇਸੀ ਕਦੇ ਡਿਕਟੇਟਰਸ਼ਿਪ ਸੀ ਡਿਕਟੇਟਰਸ਼ਿਪ ਵੇਲੇ ਫੈਸਲਾ ਤਲਵਾਰਾਂ ਨਾਲ ਹੁੰਦਾ ਸੀ ਪਰ ਅੱਜ ਫੈਸਲਾ ਕਾਹਦੇ ਨਾਲ ਹੋਊ ਵਿਚਾਰਾਂ ਦਾ ਅੱਜ ਸਿਧਾਂਤ ਘੜੇ ਜਾਣਗੇ ਤੇ ਸਾਨੂੰ ਪਿਆਰਿਓ ਜਦੋਂ ਸਿਧਾਂਤ ਦਿੱਤੇ ਨਹੀਂ ਫਿਰ ਸਿਧਾਂਤ ਪ੍ਰਚਾਰਕ ਸਿਧਾਂਤਕ ਪ੍ਰਚਾਰਕ ਕਿੱਥੋਂ ਹੋ ਗਏ ਜਦੋਂ ਸਿਧਾਂਤ ਨਹੀਂ ਫਿਰ ਦੇਣਾ ਕੀ ਪਏਗਾ ਦੇਣਾ ਪਏਗਾ ਨਜ਼ਰੀਆ ਤਾਂ ਜੋ ਅਗਲਾ ਆਪਣੇ ਸਿਧਾਂਤ ਘੜ ਸਕੇ ਮੈਂ ਆਪਣੇ ਸਿਧਾਂਤ ਘੜਾਂ ਮੇਰੀ ਜ਼ਿੰਦਗੀ ਦੇ ਤੇ ਤੁਸੀਂ ਆਪਣੇ ਜ਼ਿੰਦਗੀ ਦੇ ਆਪਣੇ ਫੈਸਲੇ ਲੈ ਸਕੋ ਇਸ ਕਰਕੇ ਗੁਰੂ ਸਾਹਿਬ ਨੇ ਉਹ ਅੱਖ ਦਿੱਤੀ ਹੈ ਉਹ ਨਜ਼ਰ ਦਿੱਤੀ ਹੈ ਵੇਖੋ ਪਿਆਰਿਓ ਫਿਰ ਸੁਣੋ ਧਿਆਨ ਨਾਲ ਇੱਕ ਬੰਦਾ ਉਹ ਹੈ ਜਿਹੜਾ ਅੰਨਾ ਹੈ ਜਿਹੜੇ ਪੁਰਾਣੇ ਪੁਰਾਣੇ ਲੋਕ ਸੀ ਨਾ ਉਹ ਦਿੰਦੇ ਸੀ ਸਿਧਾਂਤ ਪਰੰਪਰਾਵਾਂ ਵੀ ਐਂ ਕਰਨਾ ਐਂ ਕਰਨਾ ਐਂ ਕਰਨਾ ਹੁਣ ਇੱਕ ਅੰਨਾ ਬੰਦਾ ਹੈ ਉਹ ਕਹਿੰਦਾ ਜੀ ਮੈਂ ਕਿਵੇਂ ਕਰਾਂ ਇੱਕ ਬਾਹਰ ਖੜਾ ਨੂੰ ਦੱਸਦਾ ਸੱਜੇ ਨੂੰ ਆ ਜਾ ਉਹ ਸੱਜੇ ਨੂੰ ਮੁੜ ਜਾਂਦਾ ਹੁਣ ਖੱਬੇ ਨੂੰ ਹੋ ਮਾੜਾ ਜਾ ਖੱਬੇ ਨੂੰ ਹੋ ਅਗਲਾ ਖੱਬੇ ਨੂੰ ਅੰਨਾ ਹੈ ਨਾ ਖੱਬੇ ਨੂੰ ਤੁਰਦਾ ਹੁਣ ਐਂ ਕਰ ਮਾੜਾ ਜਾ ਇੱਧਰ ਨੂੰ ਹੋ ਜਾ ਉਹ ਉੱਧਰ ਨੂੰ ਮੁੜ ਜਾਂਦਾ ਇਹ ਕੀ ਹੈ ਇਹ ਹੈ ਸਿਧਾਂਤ ਜਿਹੜਾ ਬਾਹਰ ਖੜਾ ਦੇ ਰਿਹਾ ਅੰਨੇ ਨੂੰ ਸਮਝਾ ਰਿਹਾ ਪਰ ਸਾਡੇ ਗੁਰੂ ਸਾਹਿਬ ਨੇ ਕਿਹਾ ਆ ਨਾ ਕਰੋ ਕੰਮ ਇਹਨੂੰ ਅੱਖਾਂ ਦਿਓ ਆਪ ਹੀ ਵੇਖ ਸਕੇ ਆਖੋ ਸਤਨਾਮ ਇਹਨੂੰ ਬਾਹਰੇ ਖੜ ਕੇ ਦੱਸਦਾ ਤੇ ਤੇਰੇ ਤੇ ਡਿਪੈਂਡ ਹੋ ਗਿਆ ਇਹਨੂੰ ਤੇ ਤੂੰ ਆਪਣਾ ਗੁਲਾਮ ਬਣਾ ਲਿਆ ਇਹ ਤੇ ਤੂੰ ਤੇ ਡੰਗੋਰੀ ਬਣ ਗਿਆ ਜੀ ਗੱਲ ਗੱਲ ਤੇ ਤੇਰੇ ਤੋਂ ਪੁੱਛੂ ਹੁਣ ਹਰੇਕ ਗੱਲ ਤੇਰੇ ਤੋਂ ਪੁੱਛ ਕੇ ਕਰੇਗਾ ਤੂੰ ਇਹ ਤੈਨੂੰ ਪੁੱਛ ਕੇ ਚੱਲੂ ਸਾਰੀ ਜ਼ਿੰਦਗੀ ਤੂੰ ਇਹਦੇ ਸਿਰ ਤੇ ਕਿਉਂ ਬਹਿੰਦਾ ਇਹੀ ਤੇ ਪੰਡਿਤ ਕਰਦਾ ਸੀ ਇਹੀ ਤੇ ਬਾਹਮਣ ਕਰਦਾ ਸੀ ਉਹ ਸਿਰ ਤੇ ਬਹਿ ਜਾਂਦਾ ਸੀ ਇਹ ਤੇਰੇ ਤੋਂ ਪੁੱਛ ਕੇ ਚੱਲੇਗਾ ਨਾ ਤੇਰੇ ਮੁਤਾਬਕ ਚੱਲੇਗਾ ਨਾ ਇਹ ਤੂੰ ਤੇ ਡਿਪੈਂਡ ਕਰ ਲਿਆ ਤੂੰ ਨਹੀਂ ਮੈਂ ਤੇ ਹੈਲਪ ਕਰਦਾ ਇਹਦੀ ਮੈਂ ਤੇ ਇਹਨੂੰ ਰਾਹ ਦੱਸਦਾ ਵੀ ਸੱਜੇ ਨੂੰ ਚੱਲ ਖੱਬੇ ਨੂੰ ਚੱਲ ਅਗਲਾ ਖੂਜ ਨਾ ਡਿੱਗ ਜੇ ਉਹ ਕਹਿਣਗੇ ਨਹੀਂ ਤੂੰ ਇਹ ਗਲਤ ਕਰਦਾ ਤੂੰ ਇਹਨੂੰ ਐ ਦੱਸਦਾ ਤੇ ਤੈਨੂੰ ਤੇਰੇ ਤੋਂ ਬਿਨਾਂ ਤੁਰ ਨਹੀਂ ਸਕਦਾ ਤੂੰ ਅਸਲ ਵਿੱਚ ਪਰੇ ਹਟ ਤੂੰ ਇਹ ਨਾ ਦੱਸ ਤੂੰ ਇਹਨੂੰ ਅੱਖਾਂ ਦੇ ਅੱਖਾਂ ਇਹਦਾ ਆਪਰੇਸ਼ਨ ਕਰਾ ਦੇ ਇਹ ਆਪ ਹੀ ਵੇਖ ਲੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਹ ਫਰਕ ਹੈ ਸਾਡੇ ਗੁਰਮਤ ਵਿੱਚ ਇਹ ਫਰਕ ਹੈ ਗੁਰਮਤ ਵਿੱਚ ਇੱਥੇ ਰਾਹ ਨਹੀਂ ਦੱਸਿਆ ਜਾਂਦਾ ਇੱਥੇ ਅੱਖਾਂ ਦਿੱਤੀਆਂ ਜਾਂਦੀਆਂ ਆਪ ਵੇਖ ਨਾਨਕ ਸੇ ਅੱਖੜੀਆਂ ਵਿਅਨ ਜਿੰਨੀ ਦਸੰਦੋ ਮਾਂ ਪਿਰੀ ਉਹਦੇ ਨਿਯਮ ਜਿਹੜੇ ਵੇਖ ਸਕੇ ਬੰਦਾ ਉਹ ਸੁਰਤ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਉਹਦੀ ਲੋੜ ਸੀ ਸਾਨੂੰ ਜ਼ਿੰਦਗੀ ਵਿੱਚ ਤਾਂ ਕਰਕੇ ਖੜੋਤ ਬਹੁਤ ਆ ਗਈ ਸਾਡੇ ਵਿੱਚ ਨਾ ਅਸੀਂ ਪੁੱਛ ਪੁੱਛ ਕੇ ਚੱਲਣ ਵਾਲੇ ਬੰਦੇ ਬਣ ਗਏ ਆਪਣੇ ਆਪ ਫੈਸਲੇ ਲੈਣ ਵਾਲਾ ਨਜ਼ਰੀਆ ਸਾਡਾ ਨਹੀਂ ਬਣ ਸਕਿਆ ਪਰ ਜਦੋਂ ਆ ਸਮਝ ਆਊ ਆ ਖਜ਼ਾਨੇ ਤੱਕ ਪਹੁੰਚ ਕੇ ਜੇ ਕਿਤੇ ਚਾਬੀ ਲੱਗ ਗਈ ਸਹੀ ਚਾਬੀ ਜੇ ਕਿਤੇ ਸਹੀ ਲੱਗ ਗਈ ਫਿਰ ਤੇ ਇਹ ਕਹਿਣਾ ਹੀ ਪੈਣਾ ਵੀ ਮੇਰੇ ਵਰਗਾ ਧਨਵਾਨ ਕਿਹੜਾ ਮੇਰੇ ਵਰਗਾ ਭਾਗ ਵਾਲਾ ਕਿਹੜਾ ਹਮ ਧਨਵੰਤ ਭਾਗਤ ਸੱਚ ਨਾਏ ਹਰ ਗੁਣ ਗਾਵ ਸਹਿਜ ਲੋ ਪੜੋ ਹਮ ਧਨਵੰਤ ਭਾਗਠ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਰੱਬ ਨਾਲ ਜੁੜ ਗਏ ਬਈ ਹੁਣ ਨਹੀਂ ਹੈ ਕਹਿੰਦੇ ਵੀ ਅਸੀਂ ਮਾੜੇ ਭਾਗ ਵਾਲੇ ਆ ਸਾਡੇ ਵਰਗਾ ਧੰਨਵਾਨ ਕਿਹੜਾ ਅਸੀਂ ਅਸੀਂ ਪਰਮਾਤਮਾ ਨਾਲ ਜੁੜੇ ਆ ਗੁਰਬਾਣੀ ਦੇ ਜ਼ਰੀਏ ਆ ਖਜ਼ਾਨੇ ਤੱਕ ਪਹੁੰਚ ਗਏ ਇਹ ਪਰਮਾਤਮਾ ਨੇ ਬਣਾਇਆ ਰੱਬ ਨੇ ਦਾਤ ਇੱਥੇ ਦਿੱਤੀ ਹੈ ਰੱਬ ਵੀ ਇੱਥੇ ਹੀ ਦਾਤ ਦਿੰਦਾ ਅੰਦਰ ਹੀ ਫੁੱਟਦੇ ਨੇ ਵਿਚਾਰ ਨਵੇਂ ਨਵੇਂ ਅੰਦਰ ਹੀ ਦਾਤਾਂ ਦਿੰਦਾ ਉਹ ਦਿੰਦਾ ਦੇ ਲੈਂਦੇ ਥੱਕ ਪਾਹੇ ਆ ਦਿੰਦਾ ਵਿਚਾਰ ਨਵੇਂ ਤੋਂ ਨਵੇਂ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਇੱਥੇ ਦਿੰਦਾ ਨਵੇਂ ਤੋਂ ਨਵਾਂ ਆਊ ਸਮਝ ਆਪਾਂ ਸੋਚ ਵੀ ਨਹੀਂ ਸਕਦੇ ਏਦਾਂ ਦੇ ਫੈਸਲੇ ਟਾਈਮ ਦੇ ਉੱਤੇ ਲੈ ਲਓ ਏਦਾਂ ਏਦਾਂ ਦੇ ਫੈਸਲੇ ਲਓ ਇਹ ਇਹ ਇਹ ਸਾਰੇ ਦਾ ਸਾਰਾ ਇੱਥੇ ਦਾਤ ਮਿਲਦੀ ਰੱਬ ਵੀ ਇੱਥੇ ਹੀ ਪਾਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਵੀ ਜਿਹੜਾ ਇੱਥੇ ਗਿਆਨ ਮਿਲਦਾ ਹੈ ਰੱਬ ਦਾ ਵੀ ਤੇ ਗੁਰੂ ਦਾ ਗਿਆਨ ਇੱਥੇ ਹੀ ਪਾਉਂਦਾ ਪਰਮਾਤਮਾ ਵੀ ਕੁਦਰਤੀ ਤੌਰ ਤੇ ਹਰ ਇੱਕ ਨੂੰ ਇੱਥੋਂ ਹੀ ਦਾਤਾਂ ਦਿੰਦਾ ਤੇ ਸਾਡੇ ਜੋ ਜਿਹਨੂੰ ਅਸੀਂ ਗੁਰੂ ਮੰਨਦੇ ਹਾਂ ਗਿਆਨ ਗੁਰੂ ਸ਼ਬਦ ਗੁਰੂ ਉਹ ਵੀ ਸਾਰੇ ਦਾ ਸਾਰਾ ਇੱਥੇ ਹੀ ਦਿੰਦਾ ਸਾਡੇ ਇਹ ਗੱਲ ਇਕੱਠੀਆਂ ਨੇ ਦੋਵੇਂ ਸਾਡੇ ਦੋਵੇਂ ਇਕੱਠੀਆਂ ਨੇ ਇਹ ਘੱਟ ਹੈ ਦੁਨੀਆ ਵਿੱਚ ਜਿਹੜਾ ਇਹ ਇਹ ਬਖਸ਼ਿਸ਼ ਹੋਈ ਹੈ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਸਾਡੇ ਤੇ ਹੁਣ ਮੈਂ ਫਿਰ ਬੇਨਤੀ ਕਰਕੇ ਪੁੱਛਦਾ ਵੀ ਜਿਹੜਾ ਗਿਆਨ ਇੱਕ ਮਿੰਟ ਮੈਂ ਬਹੁਤ ਵਾਰ ਪੁੱਛਦਾ ਹੁੰਦਾ ਵੀ ਸਿੱਖਾਂ ਦਾ ਗੁਰੂ ਗਿਆਨ ਹੈ ਕਿ ਦੇਹ ਹੈ ਬੋਲੋ ਜੀ ਗਿਆਨ ਜੇਬ 'ਚ ਪੈਂਦਾ ਹੈ ਕਿ ਝੋਲੀ 'ਚ ਪੈਂਦਾ ਹੈ ਕਿ ਬਟੂਏ 'ਚ ਪੈਂਦਾ ਹੈ ਕਿ ਇੱਥੇ ਪੈਂਦਾ ਆ ਸਿਰ 'ਚ ਪੈਂਦਾ ਇੱਥੇ ਪੈਂਦਾ ਆ ਜਿਹੜਾ ਇੱਥੇ ਪੈਣਾ ਸਾਰੇ ਦਾ ਸਾਰਾ ਇਹ ਇੱਥੇ ਪੈਂਦਾ ਇਹਦੇ 'ਚ ਤੇ ਪਰਮਾਤਮਾ ਨੇ ਵੀ ਅੰਦਰੋਂ ਹੀ ਫੁੱਟਣਾ ਉਹ ਵਿਚਾਰ ਦੇਣੇ ਦੇਣੇ ਸੋਚ ਦੇਣੀ ਹੈ ਜੇ ਉਹ ਵੀ ਅੰਦਰੋਂ ਹੀ ਇੱਥੇ ਪਵਾਓ ਚਾਬੀ ਇੱਥੇ ਲਵਾ ਲਿਓ ਇੱਥੇ ਆ ਦਿਮਾਗ ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣਿਆ ਕਰੋ ਜਦੋਂ ਕੋਈ ਵਿਚਾਰ ਹੁੰਦੀ ਹੈ ਗੁਰਮਤ ਦੀ ਉਹ ਇੱਥੇ ਜਦੋਂ ਪਵਾਓਗੇ ਫਿਰ ਚਸ਼ਮਾ ਫੁੱਟਣਾ ਅੰਦਰ ਮਾਰਗਾ ਅੰਦਰ ਖੂਟਾ ਅੰਮ੍ਰਿਤ ਭਰਿਆ ਕਹਿੰਦੇ ਖੂਹ ਭਰਿਆ ਪਿਆ ਅੰਦਰ ਤੇ ਕਿਹਾ ਵੀ ਖੂਹ ਹੈ ਕੋਈ ਨਦੀ ਨਹੀਂ ਵੀ ਜਿਹੜੀ ਪਿੱਛੇ ਪਾਣੀ ਖਤਮ ਹੋ ਜੂ ਕਿਤੇ ਦਰਿਆ ਵੀ ਸੁੱਕ ਜਾਂਦੇ ਆ ਨਹਿਰਾਂ ਬੰਦ ਹੋ ਜਾਂਦੀਆਂ ਪਿੱਛੋਂ ਬੰਦ ਕਰ ਦਿਓ ਪਾਣੀ ਆਉਣੋਂ ਹਟ ਜਾਂਦਾ ਹੈ ਇੱਥੇ ਖੂਹ ਕਿਹਾ ਜਿੰਨਾ ਕਹਿੰਦੇ ਪੁਰਾਣੇ ਸਮਿਆਂ 'ਚ ਖੂਹ ਹੁੰਦਾ ਸੀ ਖੂਹ 'ਚੋਂ ਪਾਣੀ ਕੱਢਦੇ ਜਦੋਂ ਸਵੇਰੇ ਆ ਕੇ ਵੇਖਦੇ ਉਨਾ ਹੀ ਫਿਰ ਭਰਿਆ ਹੁੰਦਾ ਫਿਰ ਖੂਹ 'ਚੋਂ ਪਾਣੀ ਕੱਢਦੇ ਸਵੇਰ ਨੂੰ ਫਿਰ ਉਨਾ ਹੀ ਭਰਿਆ ਹੁੰਦਾ ਮਹਾਰਾਜ ਕਹਿੰਦੇ ਆ ਤੇਰੇ ਅੰਦਰ ਖੂਹ ਹੈ ਤੇਰੇ ਜਿੰਨਾ ਮਰਜ਼ੀ ਕੱਢ ਲਈ ਪਰ ਚਾਬੀ ਲਾਉਣੀ ਸਿੱਖ ਲੈ ਤੇ ਸਾਡੇ ਵਾਲੇ ਜਿਹੜੀ ਸਾਨੂੰ ਚਾਬੀ ਲੱਗਣੀ ਹੈ ਉਹ ਤੇ ਲੱਗਣੀ ਹੈ ਏਦਾਂ ਹੀ ਵੀ ਗੁਰਬਾਣੀ ਪੜ੍ਹ ਕੇ ਲਾ ਲਈਏ ਚਲੋ ਸਾਨੂੰ ਏਦਾਂ ਲੱਗ ਜੇ ਸਮਝ ਆ ਜੇ ਕਿਤੇ ਪਰ ਜਿਹੜੇ ਬਾਹਰਲਿਆਂ ਦੇਸ਼ਾਂ ਵਿੱਚ ਲੋਕ ਨੇ ਉਹਨਾਂ ਦੀ ਐਜੂਕੇਸ਼ਨ ਹੀ ਉਹਨਾਂ ਦਾ ਦਿਮਾਗ ਖੋਲ ਦਿੰਦੀ ਚਾਬੀ ਲਾ ਦਿੰਦੇ ਆ ਤਰ੍ਹਾਂ ਤਰ੍ਹਾਂ ਦੇ ਸਵਾਲ ਉਹਨਾਂ ਦੇ ਦਿਮਾਗ ਵਿੱਚ ਪੈਦਾ ਹੁੰਦੇ ਆ ਸਾਡੇ ਤੇ ਮਾਈਂਡ 'ਚ ਸਵਾਲ ਪੈਦਾ ਹੀ ਨਹੀਂ ਹੁੰਦੇ ਉਹਨਾਂ ਦੇ ਦਿਮਾਗ ਵਿੱਚ ਉਹਨਾਂ ਦੀ ਐਜੂਕੇਸ਼ਨ ਹੀ ਇਦਾਂ ਦੀ ਹੈ ਸਾਡੇ ਤੇ ਮਰਾਇਆ ਜਾਂਦਾ ਰੱਟਾ ਸਾਡੇ ਤੇ ਬਣਾਇਆ ਜਾਂਦਾ ਭੇਡਾਂ ਸਾਡੀ ਐਜੂਕੇਸ਼ਨ ਕਿਦਾਂ ਦੀ ਹੈ ਅੱਖਰ ਅੱਖਰ ਉਵੇਂ ਲਿਖੋ ਜਿਵੇਂ ਹੁਣ ਮੰਨ ਲਓ ਆਪਾਂ ਨਿੱਕੇ ਹੁੰਦੇ ਜਦੋਂ ਪੜ੍ਹਦੇ ਸੀ ਵੀ ਇੱਕ ਕਾਂ ਸੀ ਉਹ ਪਿਆਸਾ ਸੀ ਫਿਰ ਉਹ ਘੜੇ ਕੋਲ ਗਿਆ ਘੜੇ 'ਚ ਪਾਣੀ ਥੋੜਾ ਸੀ ਫਿਰ ਕੋਲ ਕੀ ਪਈਆਂ ਸੀ ਰੋੜੀਆਂ ਤੇ ਕੱਲੀ ਕੱਲੀ ਰੋੜੀ ਉਹਨੇ ਪਾਣੀ 'ਚ ਪਾਈ ਤੇ ਪਾਣੀ ਉੱਪਰ ਆ ਗਿਆ ਤੇ ਕਾਂ ਨੇ ਪਾਣੀ ਪੀਤਾ ਤੇ ਕਾਂ ਉੱਡ ਗਿਆ ਇਹ ਸੀ ਨਾ ਹੁਣ ਆਪਾਂ ਇਹ ਕਹਾਣੀ ਪੜ੍ਹੀ ਤੇ ਕਹਿੰਦੇ ਸੀ ਲਿਖੋ ਇਹਨੂੰ ਹੁਣ ਕਾਪੀ ਪੇਸਟ ਕਰ ਦਿਓ ਜਿਵੇਂ ਇੱਥੇ ਲਿਖੀ ਹੈ ਅੱਖਰ ਅੱਖਰ ਲਿਖ ਦਿਓ ਤੇ ਨੰਬਰ ਪੂਰੇ ਮਿਲ ਗਏ ਰੱਟਾ ਮਾਰ ਜੋ ਲਿਖਿਆ ਇਹਦੀ ਕਾਪੀ ਕਰ ਦਿਓ ਇਹ ਹੈ ਸਾਡੀ ਐਜੂਕੇਸ਼ਨ ਵਿਦੇਸ਼ਾਂ 'ਚ ਪਤਾ ਕੀ ਕਰਨਗੇ ਜੇ ਬੱਚੇ ਨੂੰ ਇੱਦਾਂ ਪੜ੍ਹਾਉਣਾ ਹੋਵੇ ਉਹ ਪਤਾ ਕੀ ਕਰਨਗੇ ਕਹਿਣਗੇ ਕਿ ਕਾਂ ਹੈ ਕਿਆਂ ਕਾਂ ਨੂੰ ਪਿਆਸ ਲੱਗੀ ਹੈ ਆਹ ਘੜਾ ਹੈ ਆਹ ਰੋੜੀ ਹੈ ਰੋੜੀਆਂ ਪਈਆਂ ਹੁਣ ਦੱਸ ਬਈ ਬਣੂਗਾ ਕਿਵੇਂ ਵੀ ਤੂੰ ਸੋਚ ਵੀ ਕਿਵੇਂ ਭਲਾ ਇਹ ਪਾਣੀ ਪੀਊ ਉਹ ਫਿਰ ਜਦੋਂ ਐਂ ਦਿਮਾਗ ਲਾਉਂਦਾ ਨਿਆਣਾ ਐਂ ਸੋਚੀ ਜਾਂਦਾ ਸੋਚੀ ਜਾਂਦਾ ਸੋਚੀ ਜਾਂਦਾ ਫਿਰ ਉਹਨੂੰ ਪਤਾ ਲੱਗ ਆਪ ਫਿਰ ਕਹਿੰਦੇ ਤੂੰ ਦੱਸ ਵੀ ਤੇਰੀ ਸੋਚ ਕੀ ਕਹਿੰਦੀ ਹੈ ਵੀ ਕਿਵੇਂ ਕੋਈ ਬੱਚਾ ਕੁਛ ਦੱਸਦਾ ਹੈ ਕੋਈ ਬੱਚਾ ਕੁਛ ਦੱਸਦਾ ਹੈ ਵੀ ਰੇਤ ਵੀ ਪਈ ਹੈ ਰੋੜੀ ਵੀ ਪਈ ਹੈ ਤੂੰ ਦੱਸ ਵੀ ਪਾਣੀ ਉੱਪਰ ਕਿੱਦਾਂ ਆਊ ਇਦਾਂ ਫਿਰ ਭਾਈ ਉਹ ਬੱਚੇ ਦਾ ਦਿਮਾਗ ਖੋਲਦੇ ਆ ਫਿਰ ਨਿਆਣਾ ਆਪ ਸੋਚਦਾ ਐ ਬਹਿ ਜਾਂਦਾ ਵੀ ਕਿਵੇਂ ਆਊ ਇਹ ਪਾਣੀ ਕਿਵੇਂ ਆਊ ਸਾਡੇ ਤੇ ਲਿਖਿਆ ਪਿਆ ਪਹਿਲਾਂ ਹੀ ਕਾਪੀ ਮਾਰਦੇ ਉਹ ਆਪਣੇ ਆਪਣਾ ਦਿਮਾਗ ਵਰਤਦੇ ਆ ਜਦੋਂ ਉਹ ਇਦਾਂ ਜ਼ੋਰ ਜਿਹਾ ਲੱਗਦਾ ਹੈ ਫਿਰ ਇਹ ਮਾਈਂਡ ਸਟ੍ਰੈਚ ਹੁੰਦਾ ਖੁੱਲਦਾ ਇਸੇ ਕਰਕੇ ਸਾਡੇ 'ਚ ਸਾਡੀ ਐਜੂਕੇਸ਼ਨ ਸਾਨੂੰ ਭੇਡਾਂ ਬਣਾਉਂਦੀ ਹੈ ਬਾਹਰਲਿਆਂ ਦੀ ਐਜੂਕੇਸ਼ਨ ਉਹਨਾਂ ਨੂੰ ਖੋਲਦੀ ਸਾਡਾ ਦਿਮਾਗ ਡੈਡ ਰਹਿੰਦਾ ਸਾਨੂੰ ਕਿਹਾ ਜਾਂਦਾ ਆਗਿਆਕਾਰੀ ਜਿਵੇਂ ਲਿਖਿਆ ਉਵੇਂ ਹੀ ਲਿਖ ਜਿਵੇਂ ਕੀਤਾ ਉਵੇਂ ਹੀ ਕਰ ਸਾਡੇ ਇਹਨੂੰ ਬਹੁਤ ਚੰਗਾ ਸਮਝਿਆ ਜਾਂਦਾ ਹੈ ਸਾਡੀ ਲਾਈਫ 'ਚ ਵੀ ਇਦਾਂ ਹੀ ਹੈ ਵੀ ਜੇ ਪਿਓ ਜਿੱਦਾਂ ਕਹਿੰਦਾ ਆਗਿਆਕਾਰੀ ਬਣੋ ਹੁਣ ਪਿਓ ਕਹਿੰਦਾ ਆਗਿਆਕਾਰੀ ਬਣੋ ਉਹ ਜਿਹੜਾ ਬੱਚਾ ਆਗਿਆਕਾਰੀ ਹੋਵੇ ਉਹਨੂੰ ਕਿੰਨਾ ਪਸੰਦ ਕੀਤਾ ਜਾਂਦਾ ਵੀ ਆਗਿਆਕਾਰੀ ਬੱਚਾ ਵੀ ਇਹ ਤੇ ਪਸੰਦ ਕੀਤਾ ਜਾਂਦਾ ਪਰ ਮੈਨੂੰ ਜਵਾਬ ਦਿਓ ਪਿਆਰਿਓ ਜਨੇਊ ਗੁਰੂ ਨਾਨਕ ਨੇ ਪਾਇਆ ਸੀ ਬੋਲੋ ਆਗਿਆ ਮੰਨੀ ਸੀ ਗੁਰੂ ਨਾਨਕ ਆਗਿਆਕਾਰੀ ਸੀ ਪਿਓ ਦਾ ਲੈ ਹੁਣ ਪੈ ਗਿਆ ਤਾਂ ਪੰਗਾ ਫਿਰ ਆਗਿਆਕਾਰੀ ਸਾਡੇ ਇਹ ਕਿਹਾ ਜਾਂਦਾ ਆਗਿਆਕਾਰੀ ਸਾਡੇ ਬਣਾਇਆ ਇਦਾਂ ਦਾ ਜਾਂਦਾ ਹੈ ਵੀ ਉਹ ਬੰਦਾ ਵੱਖਰੀ ਗੱਲ ਕਰੇ ਨਾ ਪਰ ਇੱਕ ਗੱਲ ਤੇ ਕਲੀਅਰ ਹੈ ਇਤਿਹਾਸ ਵਿੱਚ ਇਹ ਕਿਤੇ ਨਹੀਂ ਆਉਂਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜਨੇਊ ਤੋਂ ਨਾ ਕਰਤੀ ਤੇ ਪਿਓ ਨੇ ਚਪੇੜ ਮਾਰੀ ਹੋਵੇ ਲਿਖਿਆ ਕਿਤੇ ਜਾਂ ਫਿਰ ਧੱਕੇ ਨਾਲ ਪਵਾ ਤਾ 9 ਸਾਲ ਦਾ ਬੱਚਾ ਬੱਚਿਆਂ ਵਰਗ ਵਾਂਗੂ ਦਿੱਲੇ ਜੇ ਹੁਣ ਜੇ ਪਵਾਉਣ ਤੇ ਆ ਜਾਂਦਾ ਵੀ ਤੈਨੂੰ ਪਵਾਉਣਾ ਹੀ ਪਵਾਉਣਾ ਐ ਕਿਵੇਂ ਨਹੀਂ ਪਾਉਂਦਾ ਤੂੰ ਇੱਕ ਗੱਲ ਪੱਕੀ ਹੈ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਭਾਵੇਂ ਬੜਾ ਬੰਦਿਆਂ ਨੇ ਵੱਖੋ ਵੱਖਰਾ ਲਿਖਿਆ ਹੈ ਪਰ ਇੱਕ ਗੱਲ ਪੱਕੀ ਹੈ ਵੀ ਪਿਤਾ ਨੂੰ ਜਦੋਂ ਦਲੀਲ ਦਿੱਤੀ ਹੋਣੀ ਹੈ ਤੇ ਪਿਤਾ ਨੇ ਉੱਥੇ ਐ ਸੋਚਿਆ ਹੋਣਾ ਵੀ ਕਹਿੰਦਾ ਤੇ ਪੁੱਤ ਮੇਰਾ ਠੀਕ ਹੀ ਹੈ ਸ੍ਰੀ ਵਾਹਿਗੁਰੂ ਖੁੱਲਣ ਦੀ ਆਗਿਆ ਦਿੱਤੀ ਪਿਓ ਨਹੀਂ ਕਿਹਾ ਵੀ ਤੂੰ ਪਾ ਜੇ ਨਹੀਂ ਪਾਉਣਾ ਚਾਹੁੰਦਾ ਜਦੋਂ ਕਿਹਾ ਵੀ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹ ਜਨੂ ਜੀਕ ਹੈ ਤਾਂ ਪਾਂਡੇ ਘੱਟ ਪਾ ਦੇ ਜੇ ਪਾਉਣਾ ਮੇਰੇ ਆਹ ਪਾ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਮਨਾ ਕਰਤਾ ਹੋਣਾ ਹੈ ਵੀ ਮੈਂ ਨਹੀਂ ਪਾਉਣਾ ਤੇ ਪਿਤਾ ਨੇ ਕੰਪੈਲ ਨਹੀਂ ਕੀਤਾ ਕਲਿਆਣ ਦਾਸ ਜੀ ਨੇ ਬਿਲਕੁਲ ਧੱਕਾ ਨਹੀਂ ਕੀਤਾ ਵੀ ਮੇਰਾ ਪੁੱਤ ਜਨੇਊ ਪਾਈ ਪਾਵੇ ਐਂ ਸੋਚਿਆ ਹੋਣਾ ਵੀ ਆਗਿਆ ਮੇਰੀ ਨਹੀਂ ਮੰਨੀ ਗੱਲ ਵੱਖ ਹੈ ਪਰ ਗੱਲ ਤੇ ਸਹੀ ਕਹਿੰਦਾ ਮੇਰੀ ਆਗਿਆ ਹੀ ਗਲਤ ਹੈ ਜਿਹੜਾ ਮੈਂ ਹੁਕਮ ਚਾੜੀ ਜਾਂਦਾ ਮੇਰਾ ਹੁਕਮ ਹੀ ਗਲਤ ਹੈ ਇਹ ਇਹਦਾ ਦਿਮਾਗ ਖੁੱਲਣਾ ਚਾਹੀਦਾ ਹੈ ਤੇ ਇੱਕ ਗੱਲ ਹੋਰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸ਼੍ਰੀ ਚੰਦ ਵਿਗੜ ਗਿਆ ਤੇ ਚਪੇੜ ਸ਼੍ਰੀ ਚੰਦ ਦੇ ਵੀ ਨਹੀਂ ਲਾਈ ਕਿਤੇ ਮਹਾਰਾਜ ਨੇ ਕਿਹਾ ਮੇਰੇ ਪਿਓ ਨੇ ਮੈਨੂੰ ਖੁੱਲ ਦਿੱਤੀ ਸੀ ਜਾਂ ਤੈਨੂੰ ਮੈਂ ਖੁੱਲ ਦਿੰਦਾ ਆਖੋ ਸਤਨਾਮ ਚੱਲ ਜਿੱਧਰ ਚੱਲਦਾ ਹੈ ਖੁੱਲਣ ਦਿਓ ਆਜ਼ਾਦ ਹੋਣ ਦਿਓ ਇਹ ਪੰਛੀ ਨੂੰ ਉੱਡਣ ਤੇ ਦਿਓ ਭਾਈ ਪ੍ਰੋਬਲਮ ਹੈ ਬਹੁਤ ਬੇੜਾ ਗਰਕ ਕਰਤਾ ਉੱਡਣ ਨਹੀਂ ਦਿੱਤਾ ਉੱਡਣ ਨਹੀਂ ਦਿੰਦੇ ਕਹਿੰਦੇ ਨਾ ਆਜ਼ਾਦ ਹੋਣ ਹੀ ਨਹੀਂ ਦੇਣਾ ਇੱਕ ਪਿੰਜਰੇ ਚੋਂ ਨਿਕਲਦੇ ਆ ਅਸੀਂ ਦੂਜੇ ਪਿੰਜਰੇ ਚ ਵੜ ਜਾਂਦੇ ਆ ਦੂਜੇ ਚੋਂ ਨਿਕਲਦੇ ਆ ਤੀਜੇ ਚ ਵੜ ਜਾਂਦੇ ਆ ਆਜ਼ਾਦ ਹੋਣ ਦਾ ਸਿਸਟਮ ਹੀ ਨਹੀਂ ਭਾਰਤ ਵਿੱਚ ਇੰਡੀਆ ਦਾ ਸਿਸਟਮ ਹੀ ਇਦਾਂ ਦਾ ਤੁਸੀਂ ਆਜ਼ਾਦ ਨਹੀਂ ਹੋ ਸਕਦੇ ਨਿਕਲ ਨਹੀਂ ਸਕਦੇ ਉੱਡਣ ਨਹੀਂ ਦੇਣਾ ਇਹਨਾਂ ਨੇ ਤੁਹਾਨੂੰ ਚਾਰੇ ਪਾਸੇ ਪਿੰਜਰੇ ਹੀ ਪਿੰਜਰੇ ਹੈ ਪਰ ਗੁਰੂ ਨਾਨਕ ਪਾਤਸ਼ਾਹ ਨੇ ਸ਼੍ਰੀ ਚੰਦ ਨਾਲ ਕਿਤੇ ਲੜਾਈ ਝਗੜਾ ਨਹੀਂ ਕੀਤਾ ਉਹਨੂੰ ਸਮਝਾਇਆ ਨਹੀਂ ਸਮਝਿਆ ਕਹਿੰਦੇ ਮੈਂ ਤੇ ਸਿਰ 'ਚ ਸਵਾਹ ਪਾ ਕੇ ਬੈਠੂ ਕਹਿੰਦੇ ਬਹਿ ਜਾ ਮੈਂ ਤੇ ਧੂਣੀਆਂ ਲਾਉਂ ਕਹਿੰਦੇ ਲਾ ਲੈ ਮੈਂ ਤੇ ਕੱਪੜੇ ਲਾਉਂ ਕਹਿੰਦੇ ਲਾ ਦੇ ਮੈਂ ਤੇ ਜਟਾਂ ਵਧਾਉਂ ਕਹਿੰਦੇ ਵਧਾ ਲੈ ਮੈਂ ਨਹੀਂ ਤੇਰੇ ਆਖੇ ਲੱਗਦਾ ਕਹਿੰਦੇ ਨਾ ਲੱਗ ਮੈਂ ਆਪਣੇ ਪਿਓ ਤੇ ਨਹੀਂ ਸੀ ਲੱਗਿਆ ਤੂੰ ਮੇਰੇ ਆ ਰੇ ਮੇਰੇ ਨਾ ਲੱਗ ਆਜ਼ਾਦ ਹੈ ਤੂੰ ਕਰ ਲੈ ਮਰਜ਼ੀ ਜੋ ਤੇਰੀ ਮਰਜ਼ੀ ਹੈ ਫੁੱਲ ਦੇ ਦਿੱਤੇ ਪਰ ਹਾਂ ਇੱਕ ਗੱਲ ਇਹ ਵੀ ਹੈ ਵੀ ਖੁੱਲ ਦਿਓਗੇ ਪਤਾ ਹੀ ਫੇਰ ਲੱਗਣਾ ਵਿਗੜਨ ਦੇ ਵੀ ਚਾਂਸ ਨੇ ਪਰ ਆਗੂ ਵੀ ਉੱਥੋਂ ਹੀ ਪੈਦਾ ਹੋਣਗੇ ਆਖੋ ਸਤਨਾਮ ਵਿਗੜਨ ਦੇ ਵੀ ਚਾਂਸ ਪਰ ਵਧੀਆ ਵੀ ਉਹਦੇ ਚੋਂ ਨਿਕਲੂ ਕੋਈ ਨਾ ਕੋਈ ਮੋਢਿਆਂ ਤੇ ਜਿੰਨਾ ਚਿਰ ਤੁਸੀਂ ਜ਼ਿੰਮੇਵਾਰੀ ਪਾਉਂਦੇ ਨਹੀਂ ਉਹਨਾਂ ਚਿਰ ਪਤਾ ਕਿਵੇਂ ਲੱਗੂ ਵੀ ਬੰਦਾ ਸਹੀ ਹੈ ਕਿ ਗਲਤ ਹੈ ਕਿੰਨਾ ਕੁ ਭਾਰ ਚੱਕ ਸਕਦਾ ਜਿੰਨਾ ਚਿਰ ਪਰ ਧਰਦੇ ਨਹੀਂ ਉਹਦੇ ਮੋਢਿਆਂ ਤੇ ਪਤਾ ਕਿਵੇਂ ਲੱਗੂ ਪਾਉਂਗੇ ਨਹੀਂ ਉਹਨਾਂ ਚਿਰ ਕਿਵੇਂ ਪਤਾ ਲੱਗੂ ਭਾਈ ਜ਼ਿੰਮੇਵਾਰੀ ਪਾਉਣੀ ਪਏਗੀ ਇਸ ਕਰਕੇ ਆਜ਼ਾਦ ਹੋ ਖੁੱਲਣ ਦਿਓ ਮੌਕਾ ਤੇ ਦਿਓ ਪੰਛੀ ਜੇ ਬੱਚਾ ਉਹਨਾਂ ਦਾ ਨਾਨਾ ਉਹ ਜਦੋਂ ਡਰਦਾ ਹੁੰਦਾ ਕਈ ਵਾਰੀ ਤੇ ਜਿਹੜੇ ਬਹੁਤ ਉੱਚੀਆਂ ਉਡਾਰੀਆਂ ਲਾਉਣ ਵਾਲੇ ਪੰਛੀ ਨੇ ਬਾਜ ਵਗੈਰਾ ਨੇ ਉਹ ਤੇ ਫਿਰ ਜਦੋਂ ਵੇਖਦੇ ਨੇ ਵੀ ਦਰੀ ਦੇ ਜਾਂਦਾ ਧੱਕਾ ਦੇ ਦਿੰਦੇ ਆਲਣੇ ਚੋਂ ਚੱਲ ਉੱਡ ਹੁਣ ਆਪੇ ਜਦੋਂ ਫਿਰ ਪੈਂਦੀ ਹੈ ਜਾਨ ਦੇ ਉੱਤੇ ਫਿਰ ਆਪੇ ਉੱਡਣਾ ਸਿੱਖਦਾ ਹੈ ਉੱਡਣਾ ਸਿੱਖਦਾ ਹੈ ਇਸ ਕਰਕੇ ਵੱਡੀਆਂ ਉਡਾਰੀਆਂ ਮਾਰਨੀਆਂ ਪੈਣਗੀਆਂ ਇਹ ਸੁਰਤ ਉਡਾਰੀ ਤਾਂ ਮਾਰੂ ਜੇ ਪਿੰਜਰੇ ਤੋੜਾਂਗੇ ਤਾਂ ਗੱਲ ਅੱਗੇ ਬਣੂ ਤਾਂ ਕਰਕੇ ਜਦੋਂ ਇਹ ਖਜ਼ਾਨੇ ਨੂੰ ਵੇਖਦੇ ਆ ਫਿਰ ਯਾਰ ਇਹ ਛੋਟਾ ਕਿਤੇ ਇਹ ਜੇਬ 'ਚ ਨਹੀਂ ਪੈਂਦਾ ਇਹ ਗਿਆਨ ਹੈ ਜਿਹੜਾ ਉਹ ਜਿਹੜਾ ਅੰਦਰੋਂ ਫੁੱਟਣਾ ਉਹ ਚਸ਼ਮੇ ਤੱਕ ਪਹੁੰਚਣ ਵਾਲਾ ਜਿਹੜਾ ਗਿਆਨ ਹੈ ਉਹ ਵੀ ਇਹਦੇ 'ਚ ਹੀ ਪੈਂਦਾ ਹੈ ਇੱਥੇ ਚਾਬੀ ਲਵਾ ਲਓ ਬਸ ਫਿਰ ਵੇਖਿਓ ਅੰਦਰ ਕੀ ਕੁਛ ਭਰਿਆ ਪਿਆ ਬਾਕੀ ਇੱਕ ਗੱਲ ਹੋਰ ਹੈ ਜਿੱਦਾਂ ਦਾ ਪਾਉਂਗੇ ਉਦਾਂ ਦਾ ਹੀ ਨਿਕਲਦਾ ਸਾਰੇ ਤਰ੍ਹਾਂ ਦੇ ਖੂਹ ਨੇ ਸੰਗਤ ਜਿੱਦਾਂ ਦੀ ਮਿਲ ਗਈ ਜਿਹੋ ਜੀ ਸੋਚ ਤੂੰ ਪਾਏਗਾ ਫਲਸਫੀ ਉਦਾਂ ਦੀ ਹੀ ਅੰਦਰੋਂ ਆਉਂਦੀ ਹੈ ਮੈਂ ਫਿਰ ਇਹਦੇ ਤੇ ਗੱਲ ਕਰਦਾ ਸ਼ਬਦ ਸੁਣ ਲਓ ਪਿਓ ਦਾਦੇ ਕਾ ਖੋਲ ਮਿੱਠਾ ਖਜ਼ਾਨਾ ਸ਼ੁਰੂ ਤੋਂ ਫਿਰ ਹਮ ਧਨਵੰਤ ਭਗਠ ਸੱਚ ਨਾਏ ਹਰ ਗੁਣ ਗਾਵੇ ਸਹਿਜ ਸੁਭਾਏ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ ਰਤਨ ਦਾ ਜਾ ਕਾ ਕਛੂ ਨਾ ਬੋ ਪਰੇ ਪੰਡਾ ਅਖੂਟਿਆ ਤੋ ਖਾਵੇ ਖਰਚੇ ਰਲ ਮੈਨੂੰ ਭਾਈ ਤੋਟ ਨਾ ਆਵੇ ਵਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋਇਤ ਖਜ਼ਾਨੇ ਲਿਆ ਰਲਾਏ ਜਿਹਨੇ ਚੰਗੇ ਭਾਗ ਬਣਾ ਲਏ ਆਪਣੇ ਚੰਗੇ ਕਰਮ ਕਰਕੇ ਚੰਗੇ ਲੇਖ ਲਿਖ ਲਏ ਹੈ ਉਹਨੂੰ ਇਸ ਖਜ਼ਾਨੇ ਦੀ ਹਿੱਸੇਦਾਰੀ ਮਿਲ ਜਾਂਦੀ ਹੈ ਖਜ਼ਾਨਾ ਬਹੁਤ ਵੱਡਾ ਤੇਰੇ ਸਿਰ ਤੇ ਰੱਖਿਆ ਹਿੱਸਾ ਨਹੀਂ ਤੈਨੂੰ ਮਿਲਿਆ ਤੈਨੂੰ ਖੋਲਣਾ ਨਹੀਂ ਆਇਆ ਇਹਨੂੰ ਵਰਤਣਾ ਨਹੀਂ ਆਇਆ ਇਹ ਚੱਜੀ ਨਹੀਂ ਆਇਆ ਵੀ ਇਹ ਖੁੱਲਦਾ ਕਿਵੇਂ ਹੈ ਪਰ ਹਰੇਕ ਕੋਲੇ ਹੈ ਤੇ ਜਿੰਨਾ ਮਰਜ਼ੀ ਖਾਇਓ ਖਰਚਿਓ ਖਾਵੇ ਖਰਚੇ ਰਲ ਮਿਲ ਭਾਈ ਖਾਵੇ ਖਰਚੇ ਰਲ ਮਿਲ ਪਾਈ ਖਾਵੇ ਖਰਚੇ ਰਲ ਮਿਲ ਪਾਈ ਖਾਵੇ ਖਰਚੇ ਰਲ ਮਿਲ ਪਾਈ ਖਾਵੇ ਖਰਚੇ ਰਲ ਮਿਲ ਪਾਈ ਖਾਵੇ ਖਰਚੇ ਰਲ ਮਿਲ ਪਾਈ ਸੋਚ ਨਾ ਆਵੇ ਵੱਧ ਸੋਚ ਆਈ ਸੋਚ ਨਾ ਆਵੇ ਵੱਧ ਸੋਚ ਆਈ ਸੋਚ ਨਾ ਆਵੇ ਵੱਧ ਸੋਚ ਆਈ ਸੋਚ ਨਾ ਆਵੇ ਵੱਧ ਸੋਚ ਆਈ ਸੋਚ ਨਾ ਆਵੇ ਵੱਧ ਸੋਚ ਆਈ ਸੋਚ ਨਾ ਆਵੇ ਵੱਧ ਸੋਚ ਆਈ ਸੋਚ ਨਾ ਆਵੇ ਸੋਚ ਨਾ ਆਵੇ ਸੋਚ ਨਾ ਆਵੇ ਪਿਆਰੇ ਸੋਚ ਨਾ ਆਵੇ ਸੋਚ ਨਾ ਆਵੇ ਸੋਚ ਨਾ ਆਵੇ ਸੋਚ ਨਾ ਆਵੇ ਸੋਚ ਨਾ ਆਵੇ ਇਹਦੇ ਤੋਂ ਜੋ ਕੱਢਾਂਗੇ ਉਹ ਨਿਕਲ ਇਹਨੂੰ ਜੇ ਸੰਗਤ ਬਾਹਰਲੀ ਮਾੜੀ ਹੋ ਗਈ ਬਾਹਰੋਂ ਵਿਚਾਰ ਮਾੜੇ ਪਏ ਇਹਨੇ ਉਹੀ ਕੁਛ ਦੇਣਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸ਼ੁਭ ਇੱਛਾ ਪੂਰਕ ਨਹੀਂ ਜੋ ਇੱਛਾ ਉਹੀ ਜਿਹੜਾ ਬੰਦਾ ਇਹ ਜਿਹੜਾ ਸਾਡਾ ਆਹ ਖਜ਼ਾਨਾ ਹੈ ਇਹ ਵੇਖ ਲੈਂਦਾ ਹੈ ਵੀ ਜੇ ਤੇ ਬੰਦਾ ਇਰਖਾਲੂ ਹੋਵੇ ਫਿਰ ਤੇ ਈਰਖਾ ਦੀ ਦਾਤ ਮਿਲਦੀ ਹੈ ਜੇ ਸੜਨ ਵਾਲਾ ਹੋਵੇ ਫਿਰ ਸੜਨ ਵਾਲੇ ਵਿਚਾਰ ਮਿਲਦੇ ਨੇ ਪੁੱਠੇ ਪਾਸੇ ਚੱਲਣ ਵਾਲਾ ਹੋਵੇ ਉਹਨੂੰ ਪੁੱਠੇ ਪਾਸੇ ਦੀਆਂ ਜੁਗਤੀਆਂ ਬਹੁਤ ਦਿੰਦਾ ਫਿਰ ਹੁਣ ਮੰਨ ਲਓ ਜੇ ਬੰਦੇ ਨੇ ਪੁੱਠੇ ਪਾਸੇ ਚੱਲਣਾ ਹੈ ਉਹਨੂੰ ਫਿਰ ਕਈ ਰਾਹ ਦਊ ਵੀ ਫਲਾਣਾ ਵੀ ਤੇ ਚੱਲਿਆ ਹੀ ਸੀ ਉਹਦਾ ਕੀ ਵਿਗੜ ਗਿਆ ਫਲਾਣਾ ਕੀ ਵਿਗੜ ਗਿਆ ਕੰਧਾਂ ਕੋਠੇ ਟੱਪਣ ਦੇ ਕਈ ਤਰੀਕੇ ਦੱਸ ਦਿੰਦਾ ਆਹ ਇਦਾਂ ਦਾ ਇਹਨੂੰ ਪਤਾ ਲੱਗ ਜਾਂਦਾ ਵੀ ਆਹ ਮੰਗਦਾ ਇਹ ਬੋਲ ਕੇ ਮੰਗਣ ਦੀ ਲੋੜ ਨਹੀਂ ਪੈਂਦੀ ਤੇਰੇ ਥੋਟ ਪ੍ਰੋਸੈਸ ਹੀ ਇਦਾਂ ਚੱਲਦਾ ਜਿਹੜਾ ਵਿਚਾਰ ਤੇਰੇ ਮਾਈਂਡ ਤੇ ਹਾਵੀ ਹੈ ਉਦਾਂ ਦੀ ਫਿਲੋਸਫੀ ਕੱਢ ਦਿੰਦਾ ਐ ਪੂਰਾ ਵੇਖ ਲੈਂਦਾ ਵੀ ਹੁਣ ਕੀ ਚਾਹੁੰਦਾ ਹੈ ਮੰਗਣ ਦੀ ਜਾਚ ਸਿੱਖੀਏ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜਿੱਦਾਂ ਦਾ ਮੰਗੋਗੇ ਉਦਾਂ ਦਾ ਹੀ ਮਿਲ ਜਾਣਾ ਜੋ ਮੰਗ ਹੈ ਹੁਣ ਜਿਹੜਾ ਜੋ ਹੈ ਨਾ ਜੋ ਮੰਗ ਹੈ ਤੈਂ ਵੇਖਣਾ ਇਹ ਨਹੀਂ ਵੀ ਇਹਨੇ ਚੰਗੀਆਂ ਚੀਜ਼ਾਂ ਹੀ ਦੇਣੀਆਂ ਜੋ ਮਰਜ਼ੀ ਮੰਗ ਲੈ ਸੰਗਤ ਜਿੱਦਾਂ ਦੀ ਹੈ ਉਦਾਂ ਦੇ ਵਿਚਾਰ ਬਣਨਗੇ ਜਿੱਦਾਂ ਦੇ ਤੇਰੇ ਵਿਚਾਰ ਬਣਨਗੇ ਉਦਾਂ ਦੀ ਫਿਰ ਇਹਨੇ ਤੈਨੂੰ ਬਣਾ ਦੇਣਾ ਬਾਹਰੋਂ ਜਿੱਦਾਂ ਦਾ ਪਾਣੀ ਪਾਏਗਾ ਉਹੀ ਨਿਕਲੂ ਜੇ ਜ਼ਹਿਰ ਪਾਤੀ ਤੇ ਜ਼ਹਿਰ ਵੀ ਨਿਕਲੂ ਜੋ ਪਾਵੇ ਭਾਂਡੇ ਵਿੱਚ ਵਸਤ ਸਾਰ ਨਿਕਲੇ ਕਿਆ ਕੋਈ ਕਰੇ ਵਿਚਾਰਾ ਜਿੱਦਾਂ ਦਾ ਪਾਣਾ ਹੈ ਉਦਾਂ ਦਾ ਨਿਕਲੂ ਜਿੱਦਾਂ ਦੀ ਸੋਚ ਹੈ ਜਿਹੜੇ ਬੰਦੇ ਦੀ ਜਿਹੜਾ ਜੈਲਸ ਕਰਨ ਵਾਲਾ ਹੈ ਉਹ ਅੰਦਰੋਂ ਫਿਰ ਉਦਾਂ ਦੀਆਂ ਵਿਉਂਤਾਂ ਘੜਦਾ ਜਿਹੜਾ ਦੁਸ਼ਮਣੀ ਪਾਲਣਾ ਚਾਹੁੰਦਾ ਫਿਰ ਉਹਨੂੰ ਉਦਾਂ ਦੀਆਂ ਵਿਉਂਤਾਂ ਆਉਂਦੀਆਂ ਨੇ ਉਹਦੇ ਅੰਦਰੋਂ ਜ਼ਹਿਰ ਕੱਢ ਲਓ ਚਾਹੇ ਅੰਮ੍ਰਿਤ ਕੱਢ ਲਓ ਮਰਜ਼ੀ ਸਾਡੀ ਤਾਂ ਕਰਕੇ ਗੁਰੂ ਜੀ ਕਹਿੰਦੇ ਵੀ ਸੰਗਤ ਸਹੀ ਰਹੇਗੀ ਜੇ ਗੁਰਮੁਖ ਸੌਂ ਕਰ ਦੋਸਤੀ ਸਤਿਗੁਰ ਸੌਂ ਲਾਏ ਚਿੱਤ ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁੱਖ ਹੋਵੀ ਮੇਰੇ ਉਹ ਭਾਈ ਮਿੱਤਰਾ ਵੇਖੀ ਕਿਤੇ ਸੰਗਤ ਨਾ ਮਾੜੀ ਕਰ ਚੰਗੀ ਸੰਗਤ ਵਿੱਚ ਰਵੇ ਚੰਗੇ ਵਿਚਾਰ ਬਣਨ ਤੇ ਉਦਾਂ ਦਾ ਫਿਰ ਅੰਦਰੋਂ ਉਹ ਖੂਹ ਹੈ ਜਿਹੜਾ ਉਹਨੇ ਤੇ ਦੇ ਦੇਣਾ ਸਾਰਾ ਆ ਇਹਦੇ ਵਿੱਚ ਬੜਾ ਗਹਿਰਾ ਖੂਹ ਹੈ ਥੋਟ ਹੀ ਥੋਟ ਨਵੇਂ ਤੋਂ ਨਵੀਂ ਸੋਚ ਅੰਦਰ ਭਰੀ ਤੇ ਚੰਗਿਆਂ ਨੂੰ ਚੰਗੇ ਨਵੇਂ ਤੋਂ ਨਵੇਂ ਵਿਚਾਰ ਆਉਂਦੇ ਆ ਮਾੜਿਆਂ ਨੂੰ ਫਿਰ ਮਾੜੇ ਨਵੇਂ ਤੋਂ ਨਵੇਂ ਆਉਂਦੇ ਮੈਂ ਫਿਰ ਦੁਬਾਰਾ ਦੁਹਰਾਉਂਦਾ ਇੱਛਾ ਪੂਰਕ ਸਰਬ ਸੁੱਖ ਦਾਤਾ ਸ਼ੁੱਭ ਇੱਛਾ ਪੂਰਕ ਦੀ ਜਿਹੜੀ ਵੀ ਇੱਛਾ ਜਿੱਦਾਂ ਦਾ ਤੂੰ ਸੋਚਦਾ ਹੈ ਉਦਾਂ ਦਾ ਹੀ ਬਣ ਜਾਏਗਾ ਜੋ ਚਾਹੁੰਦਾ ਹੈ ਉਦਾਂ ਦਾ ਹੀ ਮਿਲ ਜਾਣਾ ਰੱਬ ਜੀ ਨੇ ਤੇਰਾ ਆ ਮਾਈਂਡ ਘੜ ਦਿੱਤਾ ਹੈ ਕੁਦਰਤ ਦੇ ਸਿਸਟਮ ਨੇ ਆ ਤੇਰਾ ਦਿਮਾਗ ਘੜ ਦਿੱਤਾ ਹੈ ਇੱਥੋਂ ਹੀ ਮਿਲ ਜਾਣਾ ਸਾਰਾ ਇਹਦੇ ਚੋਂ ਮਿਲਦਾ ਤਾਂ ਕਰਕੇ ਇਹਨੂੰ ਖੋਲਣ ਦਾ ਯਤਨ ਕਰੀਏ ਡਿੱਡ ਪਿਆ ਭਾਈ ਬਾਹਰਲੇ ਦੇਸ਼ਾਂ ਵਾਲੇ ਖੋਲ ਚੁੱਕੇ ਨੇ ਉਹਨਾਂ ਦਾ ਦਿਮਾਗ ਸਾਡੇ ਨਾਲੋਂ ਬਹੁਤ ਤੇਜ਼ ਹੈ ਖੁੱਲਿਆ ਹੈ ਸਾਡੇ 'ਚ 5% ਦਾ ਖੁੱਲਿਆ ਉਹ 75% ਖੋਲੀ ਫਿਰਦੇ ਦਿਮਾਗ ਆਪਣਾ ਸਾਡਾ ਤੇ ਗੁਰੂ ਹੀ ਗਿਆਨ ਸੀ ਸਾਨੂੰ ਤੇ ਚਾਬੀ ਹੀ ਇਧਰੋਂ ਮਿਲਣੀ ਸੀ ਧਰਮ ਵਾਲੇ ਪਾਸਿਓਂ ਪਰ ਡਿੱਡ ਪਿਆ ਸਾਰਾ ਕੁਛ ਹੀ ਕੋਈ ਹਾਲ ਹੀਲਾ ਹੀ ਨਹੀਂ ਇੱਥੇ ਖੁੱਲਣ ਵਾਲਾ ਕੰਮ ਹੀ ਕੋਈ ਨਹੀਂ ਤਾਂ ਕਰਕੇ ਕੋਸ਼ਿਸ਼ ਕਰੀਏ ਜਦੋਂ ਆਪਾਂ ਇਹਨੂੰ ਜਦੋਂ ਇਦਾਂ ਵਿਚਾਰਦੇ ਆ ਜਿਵੇਂ ਆਪਾਂ ਬਚਨ ਪੜ੍ਹਦੇ ਆ ਵੀ ਐਸਾ ਗਿਆਨ ਵਿਚਾਰੇ ਕੋਈ ਤਿਸ ਤੇ ਮੁਕਤ ਪਰਮਗਤ ਹੋਈ ਜਦੋਂ ਇਦਾਂ ਇਸ ਐਂਗਲ ਤੋਂ ਵਿਚਾਰਾਂਗੇ ਪਰਮਾਤਮਾ ਦੇ ਨਿਯਮਾਂ ਨੂੰ ਹੁਣ ਇਹ ਗੋਰੇ ਵੀ ਵਿਚਾਰ ਸਕਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਜੋ ਸਮਝਦੇ ਆ ਪਰ ਗੋਰੇ ਕੀ ਸਮਝਦੇ ਨਹੀਂ ਆ ਗੱਲਾਂ ਗੋਰੇ ਤੇ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਨਾ ਐਂ ਬੈਠੇ ਰਹਿੰਦੇ ਨੇ ਕਈ ਕਈ ਘੰਟੇ ਕਦੇ ਦਰਖਤਾਂ ਨੂੰ ਵੇਖਦੇ ਆ ਕਦੇ ਸੂਰਜ ਨੂੰ ਆ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਕਦੋਂ ਛਿਪਦਾ ਹੈ ਉਹ ਤੇ ਸਨਸੈਟ ਸਪੈਸ਼ਲ ਵੇਖਣ ਵਾਸਤੇ ਜਾਂਦੇ ਆ ਜਦੋਂ ਸ਼ਾਮ ਨੂੰ ਸੂਰਿਆਸਤ ਹੁੰਦਾ ਹੈ ਜਦੋਂ ਛਿਪਦਾ ਹੈ ਉਹ ਤੇ ਨਾ ਜਦੋਂ ਪਤਾ ਲੱਗ ਜਾਵੇ ਵੀ ਸੂਰਜ ਛਿਪਦਾ ਹੈ ਤੇ ਐ ਬਹਿ ਜਾਂਦੇ ਜਿੱਥੋਂ ਦਿਸਦਾ ਹੋਵੇ ਉੱਚੀ ਜੀ ਜਗ੍ਹਾ ਤੇ ਐਂ ਬੈਠੇ ਰਹਿੰਦੇ ਕਈ ਕਈ ਘੰਟੇ ਉਹ ਘੰਟਾ ਘੰਟਾ ਜਿਹੜਾ ਲਾਸਟ ਹੁੰਦਾ ਇਹ ਦੇਖੀ ਜਾਂਦੇ ਵੀ ਹੁਣ ਥੱਲੇ ਨੂੰ ਗਿਆ ਹੁਣ ਲਾਲ ਜਿਹਾ ਹੋ ਗਿਆ ਹੁਣ ਥੋੜਾ ਥੋੜਾ ਦਿਸਦਾ ਸਾਨੂੰ ਤੇ ਪਤਾ ਹੀ ਨਹੀਂ ਲੱਗਦਾ ਉਹ ਵੇਖਦੇ ਐ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿਖਾਉਂਦੇ ਐ ਉਹਨਾਂ ਦੀ ਐਜੂਕੇਸ਼ਨ 'ਚ ਹੀ ਇੱਦਾਂ ਦਾ ਵੀ ਐਂ ਵੇਖਿਆ ਕਰੋ ਕੁਦਰਤ ਕਿਵੇਂ ਕੰਮ ਕਰਦੀ ਹੈ ਪਰਮਾਤਮਾ ਦਾ ਵਿਧਾਨ ਹੈ ਜਿਹੜਾ ਕਿਵੇਂ ਕੰਮ ਕਰਦਾ ਹੈ ਤੇ ਸਾਡੇ ਗੁਰੂ ਜੀ ਕਹਿੰਦੇ ਨੇ ਐਂ ਸੋਚਿਆ ਕਰ ਛੱਡ ਬੰਦਿਆਂ ਦੀਆਂ ਗੱਲਾਂ ਬੰਦੇ ਕੀ ਕਹਿੰਦੇ ਨੇ ਕਿਹੜੇ ਕਿਹੜੇ ਸਿਧਾਂਤ ਘੜੀ ਫਿਰਦੇ ਨੇ ਬੰਦਿਆਂ ਦੇ ਆਪੋ ਆਪਣੇ ਸਿਧਾਂਤ ਹੋਣਗੇ ਆਪੋ ਆਪਣੇ ਹਿਸਾਬ ਨਾਲ ਅਗਲਾ ਆਪੋ ਆਪਣੇ ਸਿਧਾਂਤ ਬਣਾਈ ਫਿਰਦਾ ਤੂੰ ਵੇਖ ਵੀ ਪਰਮਾਤਮਾ ਦੇ ਸਿਧਾਂਤ ਨਾ ਛੱਡੀ ਬੰਦਿਆਂ ਦੇ ਸਿਧਾਂਤ ਨਹੀਂ ਮੰਨਣੇ ਸਿਧਾਂਤ ਮੰਨਣੇ ਨੇ ਰੱਬ ਦੇ ਕੁਦਰਤ ਦਾ ਕਾਨੂੰਨ ਹੈ ਜਿਹੜਾ ਉਹ ਮੰਨਣਾ ਉਹਦੇ ਸਿਧਾਂਤਾਂ ਤੋਂ ਮੁਨਕਰ ਹੋ ਵੀ ਨਹੀਂ ਤੂੰ ਸਕਦਾ ਜੇ ਚਾਹਵੇਂ ਵੀ ਨਾ ਤਾਂ ਵੀ ਤੂੰ ਉਹਨਾਂ ਰੱਬ ਦੇ ਸਿਧਾਂਤਾਂ ਤੋਂ ਉਲਟ ਨਹੀਂ ਕਰ ਸਕਦਾ ਬੰਦੇ ਦੇ ਸਿਧਾਂਤ ਬੰਦਾ ਪਰਮਾਤਮਾ ਦੇ ਸਿਧਾਂਤਾਂ ਨੂੰ ਸਮਝ ਕੇ ਆਪਣੇ ਸਿਧਾਂਤ ਘੜਦਾ ਹੈ ਸਿਧਾਂਤ 50 ਸਾਲ ਬਾਅਦ 100 ਸਾਲ ਬਾਅਦ ਬਦਲ ਸਕਦੇ ਹੈ ਪਰ ਪਰਮਾਤਮਾ ਦੇ ਜਿਹੜੇ ਸਿਧਾਂਤ ਦਿੱਤੇ ਹੋਏ ਹੈ ਉਹ ਨਹੀਂ ਬਦਲ ਸਕਦੇ ਜਿਵੇਂ ਹੁਣ ਅੱਗ ਸਾੜਦੀ ਹੈ ਉਹ ਸਾੜਦੀ ਹੋਈ ਹੈ ਪਾਣੀ ਡੋਬਦਾ ਉਹ ਡੋਬਦਾ ਹੀ ਹੈ ਰੱਬ ਦੇ ਸਿਧਾਂਤ ਨਹੀਂ ਕੋਈ ਬਦਲ ਸਕਦਾ ਕੁਦਰਤ ਦਾ ਜਿਹੜਾ ਕਾਨੂੰਨ ਹੈ ਨਿਯਮ ਨੇ ਜਿਹੜੇ ਉਹ ਤੇ ਅਟਲ ਨੇ ਸੋ ਇਸ ਕਰਕੇ ਜਿਵੇਂ ਆਪਾਂ ਬਚਨ ਪੜ੍ਹਦੇ ਐਸਾ ਗਿਆਨ ਵਿਚਾਰੇ ਕੋਈ ਜਿਹੜਾ ਇਦਾਂ ਵਿਚਾਰੇ ਤਿਸ ਤੇ ਮੁਕਤ ਪਰਮਗਤ ਹੋਈ ਕਹਿੰਦੇ ਉਹਦੀ ਮੁਕਤੀ ਭਾਵ ਬੰਧਨਾਂ ਤੋਂ ਉਹ ਬੰਦਾ ਮੁਕਤ ਹੁੰਦਾ ਹੈ ਆਜ਼ਾਦ ਹੁੰਦਾ ਹੈ ਉਚਾਰੀ ਉੱਚੀਆਂ ਉਡਾਰੀਆਂ ਮਾਰਦਾ ਹੈ ਤੇ ਉਹਦੀ ਗਤੀ ਹੁੰਦੀ ਹੈ ਸਪੀਡ ਬਣਦੀ ਹੈ ਉਹਦੇ ਦਿਮਾਗ ਦੀ ਉਹਦਾ ਦਿਮਾਗ ਤੇਜ਼ ਹੁੰਦਾ ਹੈ ਉਹ ਤਿੱਖਾ ਸੋਚਦਾ ਹੈ ਅੱਗੇ ਨੂੰ ਵਧਦਾ ਹੈ ਕੌਣ ਜਿਹੜਾ ਇਦਾਂ ਸਮਝੇ ਕਿਵੇਂ ਲੋ ਹੋਣਾ ਸ਼ੁਰੂ ਵਾਲੀਆਂ ਪੰਕਤੀਆਂ ਵੇਖਿਓ ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰ ਕਵਣ ਬੁਝੇ ਬਿਦ ਜਾਣੇ ਸਾਗਰ ਵਿੱਚ ਬੂੰਦ ਹੈ ਤੇ ਬੂੰਦ ਵਿੱਚ ਸਾਗਰ ਵਿੱਚ ਹੀ ਸਮਾਇਆ ਹੋਇਆ ਨਾ ਸਾਗਰ ਦੇ ਸਾਰੇ ਗੁਣ ਨੇ ਜਿਹੜੇ ਉਹ ਬੂਦ ਵਿੱਚ ਵੀ ਨੇ। ਜਿਵੇਂ ਹੁਣ ਆਪਾਂ ਬਲੱਡ ਟੈਸਟ ਦਿੰਨੇ ਆ ਤੇ ਕਿੰਨਾ ਕੁ ਕੱਢਦੇ ਹੋ? ਥੋੜੀਆਂ ਜੀਆਂ ਬੂੰਦਾਂ ਦੇ ਵਿੱਚੋਂ ਵੇਖਿਓ, ਖੂਨ ਦੀਆਂ ਸਾਡੇ ਬਲੱਡ ਦੀਆਂ ਥੋੜੀਆਂ ਜੀਆਂ ਬੂੰਦਾਂ ਚੋਂ ਸਾਰਾ ਹੀ ਹਿਸਾਬ ਕਿਤਾਬ ਲਾ ਲੈਂਦੇ ਆ ਵੀ ਕੋਲੇਸਟ੍ਰੋਲ ਤੇਰੇ 'ਚ ਇੰਨਾ ਹੈ, ਯੂਰਿਕ ਐਸਿਡ ਤੇਰੇ 'ਚ ਇੰਨਾ ਬਣਦਾ ਹੈ, ਟੀਜੀ ਤੇਰਾ ਇੰਨਾ ਵਧਿਆ ਫਿਰਦਾ, ਸ਼ੂਗਰ ਤੇਰੀ ਇੰਨੀ ਹੋਈ ਪਈ ਹੈ, ਉਹ ਇੰਨੇ ਕੁ ਚੋਂ ਹੀ ਸਾਰਾ ਪਤਾ ਲੱਗ ਜਾਂਦਾ। ਇਸੇ ਤਰ੍ਹਾਂ ਕਹਿੰਦੇ ਜਿਵੇਂ ਸਾਗਰ ਬੂੰਦ ਵਿੱਚ ਹੈ ਤੇ ਬੂੰਦ ਸਾਗਰ ਵਿੱਚ ਹੈ। ਸੁਣੋ, ਸਾਗਰ ਪੜੋ ਪੜੋ, ਸਾਗਰ ਮਹਿ ਬੂੰਦ, ਬੂੰਦ ਮਹਿ ਸਾਗਰ, ਕਵਣ ਬੁਝੈ ਬਿਦ ਜਾਣੈ, ਉਤ ਪੁਜ ਚਲ ਤੋ ਆਪ ਕਰ ਚੀਨੈ, ਆਪੇ ਤਤ ਪਛਾਣੈ। ਆਪਣੇ ਆਪ ਮਾਲਕ ਨੇ ਸਾਰਾ ਕੁਛ ਇਹ ਪੈਦਾ ਕੀਤਾ ਤੇ ਆਪ ਹੀ ਉਹ ਇਹਦੀ ਅਸਲੀਅਤ ਨੂੰ ਸਮਝਦਾ ਵੀ ਕਿਵੇਂ ਬਣਾਇਆ, ਬੰਦਾ ਨਹੀਂ ਜਾਣ ਸਕਦਾ। ਕਹਿੰਦੇ ਰੱਬ ਆਪੇ ਸਾਰਾ ਕੁਝ ਸਮਝਦਾ, ਪਰਮਾਤਮਾ ਨੇ ਸਾਰਾ ਕੁਝ ਪੈਦਾ ਕੀਤਾ ਹੈ ਤੇ ਇਹਦੀ ਅਸਲੀਅਤ ਨੂੰ ਮੇਰਾ ਮਾਲਕ ਕਹਿੰਦੇ ਆਪ ਹੀ ਸਮਝਦਾ। ਇਹ ਨਿਕਲਦਾ ਵੇਖ ਵੇਖ ਕੇ ਸਿਸਟਮ ਨੂੰ, ਵਾਹ ਬਈ ਵਾਹ, ਕਿਆ ਬਾਤ, ਕਿਵੇਂ ਇਹ ਸਾਰਾ ਕੁਝ ਚੱਲਦਾ। ਹੁਣ ਅੱਗੇ ਐਸਾ ਗਿਆਨ ਵਿਚਾਰਿਆ ਕੋਈ ਜਿਹੜਾ ਇਦਾਂ ਸੋਚੇ, ਇਸ ਐਂਗਲ ਤੋਂ ਸੋਚੇ, ਜਿਹੜਾ ਪਰਮਾਤਮਾ ਦੇ ਸਿਧਾਂਤਾਂ ਨੂੰ ਸੋਚੇ, ਸਿਧਾਂਤਾਂ ਨੂੰ ਸਮਝੇ। ਬੰਦੇ ਦੇ ਸਿਧਾਂਤਾਂ ਤੇ ਜ਼ੋਰ ਲਾਈ ਜਾਂਦੇ ਹੋ ਸਾਰਾ, ਰੱਬ ਦੀ ਬਣਾਈ ਮਰਿਆਦਾ ਵਾਲੇ ਪਾਸੇ ਧਿਆਨ ਲੈ ਕੇ ਜਾਓ, ਰੱਬ ਦੇ ਬਣਾਏ ਸਿਧਾਂਤਾਂ ਵਾਲੇ ਪਾਸੇ ਧਿਆਨ ਲੈ ਕੇ ਜਾਓ। ਸਾਨੂੰ ਜੋੜਿਆ ਪਰਮਾਤਮਾ ਨਾਲ ਹੈ, ਨਾ ਕਿ ਬੰਦੇ ਨਾਲ, ਦੇਹ ਨਾਲ ਨਹੀਂ ਜੋੜਿਆ। ਰੱਬ ਦੇ ਸਿਧਾਂਤਾਂ ਵੱਲ ਇਸ਼ਾਰਾ ਕਰਦੇ ਆ ਗੁਰੂ ਜੀ ਵੀ ਰੱਬ ਦੇ ਜਿਹੜੇ ਅਟਲ ਸਿਧਾਂਤ ਨੇ, ਜਿਹੜੇ ਕਦੇ ਬਦਲੇ ਨਾ ਗਏ ਆ ਤੇ ਨਾ ਕਦੇ ਬਦਲੇ ਜਾਣੇ ਆ, ਉੱਧਰ ਧਿਆਨ ਦਿਓ। ਸਾਡੇ ਪ੍ਰੋਬਲਮ ਕੀ ਹੈ, ਸਾਡੇ ਸਿਧਾਂਤ ਜਿਹੜੇ ਆ ਬੰਦਿਆਂ ਦੇ ਦਿੱਤੇ, ਉਹਦੇ ਤੇ ਪ੍ਰੈਸ਼ਰ ਪਾਇਆ, ਉਹਦੇ ਤੇ ਜ਼ੋਰ ਲੱਗਿਆ ਹੋਇਆ ਸਾਡਾ ਸਾਰਾ ਸਾਡਾ ਸਾਡੇ ਸਿਧਾਂਤ ਅਸੀਂ ਜਿਹੜੇ ਰੱਬ ਨੇ ਸਾਨੂੰ ਦਿੱਤੇ ਹੈ ਉਹਦੇ ਵੱਲ ਧਿਆਨ ਦੇਣਾ, ਪਰਮਾਤਮਾ ਦੇ ਦਿੱਤੇ ਸਿਧਾਂਤਾਂ ਵੱਲ ਧਿਆਨ ਦੇਣਾ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੇ ਉਹ ਰੱਬ ਦੇ ਦਿੱਤੇ ਸਿਧਾਂਤ ਨੇ, ਉਹਨਾਂ ਸਿਧਾਂਤਾਂ ਵੱਲ ਵੇਖੋ ਵੀ ਰੱਬ ਨੇ ਸਾਨੂੰ ਕੀ ਸਿਧਾਂਤ ਦਿੱਤੇ ਹੈ, ਉਹਦੇ ਬਾਰੇ ਸੋਚੋ। ਅੱਗੇ ਕੀ ਕਹਿੰਦੇ, ਐਸਾ ਗਿਆਨ ਵਿਚਾਰੇ ਕੋਈ, ਐਸਾ ਗਿਆਨ ਵਿਚਾਰੇ ਕੋਈ, ਇਸ ਤੇ ਮੁਕਤ ਪਰਮ ਗਤ ਹੋਈ। ਇਹਦੇ ਨਾਲ ਬੰਧਨਾਂ ਚੋਂ ਮੁਕਤ ਹੋਏਗਾ ਤੇ ਤੇਰੀ ਗਤੀ ਹੋਏਗੀ, ਭਾਵ ਦਿਮਾਗ ਖੁੱਲੇਗਾ। ਅੱਗੇ, ਦਿਨ ਮਹਿ ਰਹਿਣ, ਰਹਿਣ ਮਹਿ ਦਿਨਿਅਰ, ਉਸ ਨਸੀਤ ਬਿਦ ਸੋਈ। ਕਹਿੰਦੇ ਦਿਨ ਵਿੱਚ ਰਾਤ ਸਮਾ ਜਾਂਦੀ ਹੈ ਤੇ ਰਾਤ ਵਿੱਚ ਦਿਨ ਸਮਾ ਜਾਂਦਾ ਹੈ, ਗਰਮੀ ਵਿੱਚ ਸਰਦੀ ਸਮਾ ਜਾਂਦੀ ਹੈ ਤੇ ਸਰਦੀ ਵਿੱਚ ਗਰਮੀ, ਇੱਕੇ ਟਾਈਮ ਤੇ ਦੋਵੇਂ ਵੀ ਨੇ। ਹੁਣ ਆਪਣੇ ਇੱਥੇ ਦਿਨ ਹੈ, ਅਮਰੀਕਾ ਕੈਨੇਡਾ ਵਿੱਚ ਇਸ ਵੇਲੇ ਰਾਤ ਹੈ, ਆਪਣੇ ਇੱਥੇ ਠੰਡ ਹੈ ਤੇ ਕਈ ਦੇਸ਼ ਇਦਾਂ ਦੇ ਆ ਜਿਵੇਂ ਨਿਊਜ਼ੀਲੈਂਡ ਵਗੈਰਾ ਦੇਸ਼ ਹੈ, ਅੱਜ ਕੱਲ੍ਹ ਉੱਥੇ ਗਰਮੀ ਹੈ, ਇੱਥੇ ਠੰਡ ਹੈ। ਆਸਟ੍ਰੇਲੀਆ ਵਿੱਚ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਇਦਾਂ ਦੀ ਦੋ ਕੰਟਰੀਆਂ, ਉੱਥੇ ਬਹੁਤ ਗਰਮੀ ਅੱਜ ਕੱਲ੍ਹ ਪੈਂਦੀ, ਆਪਣੇ ਇੱਥੇ ਠੰਡ ਪੈਂਦੀ ਹੈ। ਗਰਮੀ ਵਿੱਚ ਸਰਦੀ ਸਮਾ ਜਾਂਦੀ ਹੈ, ਸਰਦੀ ਵਿੱਚ ਗਰਮੀ, ਦਿਨ ਵਿੱਚ ਰਾਤ ਤੇ ਰਾਤ ਵਿੱਚ ਦਿਨ। ਕਹਿੰਦੇ ਕਿਵੇਂ ਅਸਚਰਜ ਖੇਡ ਰਚੀ ਹੈ ਰੱਬ ਨੇ, ਇਹ ਨੇ ਸਿਧਾਂਤ, ਰੱਬ ਦੇ ਨਿਯਮ ਨੇ, ਇਹਨਾਂ ਦੀ ਖੋਜ ਕਰ। ਐਂ ਲੱਗਦਾ ਜਿਵੇਂ ਇੱਥੇ ਵਾਰ ਵਾਰ ਇੱਧਰ ਨੂੰ ਧਿਆਨ ਲਿਜਾ ਕੇ ਸਾਨੂੰ ਸਾਇੰਟਿਸਟ ਬਣਾਉਣਾ ਚਾਹੁੰਦੇ ਆ, ਖੋਜੀ ਬਣਾਉਣਾ ਚਾਹੁੰਦੇ ਆ। ਸਾਨੂੰ ਕਹਿੰਦੇ ਇੱਦਾਂ ਖੋਜੋ, ਇੱਧਰ ਇੱਧਰ ਨੂੰ ਸੋਚੋ, ਨਵੀਂ ਤੋਂ ਨਵੀਂ ਟੈਕਨੋਲੋਜੀ ਲੈ ਕੇ ਆਓ, ਆ ਨਿਯਮਾਂ ਨੂੰ ਸਮਝ ਕੇ ਆਪਣੀ ਟੈਕਨੋਲੋਜੀ ਬਣਾਓ, ਆ ਰੱਬ ਦੇ ਸਿਧਾਂਤਾਂ ਨੂੰ ਸਮਝ ਕੇ ਸੌਖੇ ਹੋ ਜਾਓ। ਬੜੇ ਬੰਦੇ ਇਦਾਂ ਦੇ ਸੀ, ਪਾਣੀ ਸਮੁੰਦਰਾਂ ਦੇ, ਜਿਹੜੀ ਸਮੁੰਦਰਾਂ ਦੇ ਵਿੱਚ ਤਿੰਨ ਤਿੰਨ ਮਹੀਨੇ ਲਾ ਕੇ, ਛੇ ਛੇ ਮਹੀਨੇ ਲਾ ਕੇ ਸਫ਼ਰ ਕਰਦੇ ਸੀ, ਤਿੰਨ ਤਿੰਨ ਛੇ ਛੇ ਮਹੀਨੇ ਲਾ ਕੇ ਉਹਨਾਂ ਨੇ ਪਹੁੰਚਣਾ, ਤਿੰਨ ਮਹੀਨੇ ਲੱਗ ਜਾਣੇ ਪਹੁੰਚਣ ਤੇ। ਫਿਰ ਜਦੋਂ ਉਹਨਾਂ ਨੇ ਸਮਝਿਆ ਵੀ ਕਿਵੇਂ ਕੰਮ ਕਰਦਾ ਇਹ ਸਾਰਾ ਕੁਛ, ਇੱਧਰ ਦਿਨ ਹੈ, ਇੱਧਰ ਰਾਤ ਹੈ, ਆਹ ਗਰਮੀ ਹੈ, ਆਹ ਸਰਦੀ ਹੈ, ਧਰਤੀ ਦੇ ਵਿੱਚ ਗ੍ਰੈਵਿਟੀ ਕਿੰਨੀ ਹੈ, ਖਿੱਚ ਕਿੰਨੀ ਹੈ, ਉਹਨਾਂ ਨੇ ਫਿਰ ਦਿਮਾਗ ਵਰਤ ਕੇ ਜਹਾਜ਼ ਬਣਾਇਆ, ਅੱਠ ਮਹੀਨੇ ਦਾ ਸਫ਼ਰ ਅੱਠ ਘੰਟਿਆਂ ਵਿੱਚ ਤੈਅ ਹੋਣ ਲੱਗ ਪਿਆ, ਖੁੱਲ੍ਹ ਗਿਆ ਦਿਮਾਗ। ਇਦਾਂ ਵਿਚਾਰਿਆ, ਉਹਨਾਂ ਨੇ ਦਿਮਾਗ ਨੂੰ ਵਰਤਿਆ, ਖੋਲਿਆ ਆਪਣਾ ਦਿਮਾਗ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਵੀ ਕੰਮ ਕਿਵੇਂ ਕਰਦੇ ਆ। ਸੱਚੀ ਮੈਨੂੰ ਤੇ ਇਦਾਂ ਲੱਗਦਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਆਪਣੇ ਮਨ ਨੂੰ ਸ਼ਾਂਤ ਰੱਖ, ਆਪਣਾ ਜੀਵਨ ਸੋਹਣਾ ਬਣਾ ਤੇ ਪਰਮਾਤਮਾ ਦੇ ਨਿਯਮ ਨੂੰ ਸਮਝ ਕੇ ਸਹੂਲਤ ਆਪਣੇ ਲਈ ਵੀ ਪੈਦਾ ਕਰ ਲੈ ਤੇ ਦੂਜਿਆਂ ਲਈ ਵੀ ਪੈਦਾ ਕਰ ਲੈ। ਆਖੋ ਸਤਨਾਮ। ਜਿਹੜੇ ਬੰਦੇ ਨੇ ਜਹਾਜ਼ ਬਣਾਏ ਆ, ਨਾਲੇ ਤੇ ਆਪ ਸੌਖਾ ਹੋ ਗਿਆ, ਨਾਲੇ ਦੁਨੀਆ ਸੌਖੀ ਕਰਤੀ। ਚਿੱਠੀ ਪੱਤਰ ਤਿੰਨ ਤਿੰਨ ਮਹੀਨੇ ਚ ਪਹੁੰਚਦਾ ਨਹੀਂ ਸੀ, ਹੁਣ ਆਪਾਂ ਇੱਥੇ ਬੈਠੇ ਹਾਂ, ਅਮਰੀਕਾ ਇੱਕ ਮਿੰਟ ਤੋਂ ਪਹਿਲਾਂ ਗੱਲ ਹੋ ਜਾਂਦੀ ਹੈ। ਇੱਕ ਸਕਿੰਟ ਲੱਗਦਾ ਆਪਾਂ ਇੱਥੇ ਬੋਲਦੇ ਹਾਂ, ਅਮਰੀਕਾ ਕੈਨੇਡਾ ਵਾਲੇ ਬਹਿ ਕੇ ਸੁਣਦੇ ਹੋਣਗੇ, ਦੀਵਾਨ ਲਾਈਵ ਚੱਲਦਾ। ਕਿੰਨਾ ਸੌਖਾ ਕਰਤਾ, ਕਹਿੰਦੇ ਇਹ ਨਿਯਮ ਸਮਝ ਵੀ ਜਿਹੜੀ ਇਹ ਆਵਾਜ਼ ਹੈ ਜਿਹੜੀ ਕਿੱਦਾਂ ਜਾਂਦੀ ਹੈ, ਤਰੰਗਾਂ ਕਿਵੇਂ ਜਾਂਦੀਆਂ, ਇਸ ਸਿਸਟਮ ਨੂੰ ਸਮਝ ਕੇ ਤੇ ਵਰਤ, ਨਾਲੇ ਆਪ ਸੌਖਾ ਹੋ, ਨਾਲੇ ਆਲੇ ਆਲੇ ਦੁਆਲੇ ਨੂੰ ਸੌਖਾ ਕਰ। ਸਾਡਾ ਇਦਾਂ ਦਿਮਾਗ ਖੋਲਦੇ ਹੈ ਸਾਡੇ ਵਾਲੇ, ਅਸੀਂ ਕਹੀ ਜਾਂਦੇ ਹਾਂ ਸਾਇੰਸ ਜਿਹੜੀ ਹੈ ਇਹ ਧਰਮ ਦੀ ਵਿਰੋਧੀ ਹੈ, ਜਿੱਥੇ ਸਾਇੰਸ ਖਤਮ ਹੁੰਦੀ ਹੈ ਧਰਮ ਉੱਥੋਂ ਸ਼ੁਰੂ ਹੁੰਦਾ ਹੈ, ਇਦਾਂ ਹੀ ਕਹਿੰਦੇ ਹਾਂ ਅਸੀਂ। ਤੇ ਸਾਡੇ ਵਰਗੇ ਬੰਦੇ ਗੱਡੀਆਂ ਵੀ ਵਰਤੀ ਜਾਂਦੇ ਆ, ਫੋਨ ਵੀ ਵਰਤੀ ਜਾਂਦੇ ਆ, ਟੈਕਨੋਲੋਜੀ ਵਰਤਦੇ ਆ, ਕੰਪਿਊਟਰ ਵਰਤਦੇ ਆ, ਕੈਮਰੇ ਵਰਤਦੇ ਆ, ਆ ਸਾਊਂਡ ਸਿਸਟਮ ਵਰਤਦੇ ਆ, ਫਿਰ ਕਹੀ ਜਾਂਦੇ ਆ ਸਾਇੰਸ ਤੇ ਹੈ ਨਹੀਂ ਜੀ, ਵਧੀਆ ਚੀਜ਼ ਸਾਇੰਸ ਨਹੀਂ, ਧਰਮ ਵੀ ਸਾਰਾ ਕੁਝ ਹੈ, ਲੈ ਕਰ ਲਓ ਗੱਲ, ਸਾਰਾ ਕੁਝ ਵਰਤਦੇ ਆ ਤੇ ਕਹੀ ਇਹ ਜਾਂਦੇ। ਪਰਮਾਤਮਾ ਦੇ ਨਿਯਮਾਂ ਨੂੰ ਖੋਲਣਾ ਇਹ ਸਾਇੰਸ ਹੈ, ਉਹਨੂੰ ਜਾਣਨਾ ਇਹ ਸਾਇੰਸ ਹੈ, ਹਰ ਚੀਜ਼ ਉਹਦੇ ਸਿਸਟਮ ਨੂੰ ਜਿਹੜਾ ਰੱਬ ਨੇ ਸਿਸਟਮ ਬਣਾਇਆ ਉਹਨੂੰ ਖੋਲਣ ਵਾਸਤੇ ਜਦੋਂ ਦਿਮਾਗ ਵਰਤਿਆ, ਇਹਨੂੰ ਖੋਲਿਆ ਵੀ ਕਿਵੇਂ ਕੰਮ ਕਰਦਾ ਪਾਣੀ, ਪਾਣੀ ਦਾ ਪ੍ਰੈਸ਼ਰ ਇੰਨਾ ਤੇਜ਼ ਹੋਏਗਾ, ਆਟਾ ਚੱਕੀ ਲਾ ਦਿਓ ਬਈ ਇਹ ਐਂ ਚੱਲ ਜੂ, ਘਰਾਟ ਬਣਾਏ ਨਾ ਕਿੰਨੀ ਜਗ੍ਹਾ ਤੇ ਚੱਕੀਆਂ ਬਣਾਈਆਂ, ਉਹ ਪ੍ਰੈਸ਼ਰ ਨੂੰ ਵੇਖ ਕੇ ਹਵਾ ਇਦਾਂ ਕੰਮ ਕਰਦੀ ਹੈ, ਸੂਰਜ ਦੀ ਰੌਸ਼ਨੀ ਆਉਂਦੀ ਹੈ, ਸੋਲਰ ਸਿਸਟਮ ਲਾ ਦਿਓ ਇਦਾਂ ਕਰਕੇ ਇਹਦੇ ਤੋਂ ਪੱਖੇ ਚੱਲ ਜਾਣਗੇ, ਬਿਜਲੀ ਚੱਲ ਜੂਗੀ, ਇਹ ਤੇ ਖੋਲ ਖੋਲ ਕੇ ਵਿਖਾਤਾ ਸਾਇੰਸ ਨੇ ਸਾਰਾ ਕੁਝ, ਖੋਲ ਖੋਲ ਕੇ ਕੁਦਰਤ ਦੇ ਜਿਹੜੇ ਨਿਯਮ ਨੇ ਸਾਨੂੰ ਸਮਝਾਏ ਹੈ, ਤਾਂ ਕਰਕੇ ਇਹਨੂੰ ਥੋੜਾ ਜਿਹਾ ਦਿਮਾਗ ਵਰਤੀਏ, ਖੋਲੀਏ ਮਾੜਾ ਜਿਹਾ। ਗੁਰੂ ਜੀ ਸਾਨੂੰ ਇਦਾਂ ਕਹਿੰਦੇ ਵੀ ਆਪ ਵੀ ਸੌਖਾ ਹੋ ਲੈ, ਆਪਣਾ ਪਰਿਵਾਰ ਵੀ ਸੌਖਾ ਕਰ ਲੈ, ਜਿਹੜੇ ਸਮਾਜ 'ਚ ਜੰਮਿਆ ਉਹਨੂੰ ਸੌਖਾ ਕਰਨ ਦੀ ਕੋਸ਼ਿਸ਼ ਕਰ, ਨਵੀਂ ਤੋਂ ਨਵੀਂ ਟੈਕਨੋਲੋਜੀ ਕੱਢ। ਸਾਡੇ ਵਾਲਿਆਂ ਨੇ ਕੀ ਕੀਤਾ ਹੈ, ਤਾਸ਼ਾਂ ਦੀਆਂ ਬੜੀਆਂ ਕੁਆਲਿਟੀਆਂ ਕੱਢੀ ਫਿਰਦੇ ਵੀ ਇਹ ਕਾਹ ਹੁੰਦੀ ਹੈ, ਕਾਹ ਹੁੰਦੀ ਹੈ। ਤੇ ਜਾਂ ਫਿਰ ਮੈਂ ਪਰਸੋਂ ਚੌਥੇ ਵੀ ਦੀਵਾਨ 'ਚ ਕਹਿੰਦਾ ਸੀ ਵੀ ਆ ਪਿੱਛੇ ਜੇ ਚੱਲਦੀ ਸੀ ਉਹ ਘੋਟਣਾ ਨਹੀਂ, ਜਿਹੜਾ ਭੰਗ ਘੋਟਣ ਵਾਲੇ ਲਿੰਗਾਂ ਕੋਲ ਹੁੰਦਾ, ਜਿਹੜਾ ਸਲੋਤਰ ਕਹਿੰਦੇ ਆ ਜਿਹਨੂੰ, ਉਹ ਸਲੋਤਰ ਤੇ ਮਸ਼ੀਨ ਫਿੱਟ ਕਰੀ ਫਿਰਦੇ ਆ। ਮੈਂ ਕਿਹਾ ਲੈ ਆਹ ਕਾਢ ਕੱਢੀ ਹੈ ਇੱਥੇ, ਸਾਡੇ ਵਾਲਿਆਂ ਨੇ ਤਾਂ ਇੱਥੇ ਕਿ ਤੱਕ ਕਾਢ ਕੱਢੀ ਹੈ ਵੀ ਇੱਦਾਂ ਹੱਥ ਨਾਲ ਘੋਟਣਾ ਨਹੀਂ ਪਊ, ਜ਼ੋਰ ਲੱਗਦਾ ਵਾਲਾ ਉਹਦੇ ਤੇ ਮਸ਼ੀਨ ਫਿੱਟ ਕਰਤੀ, ਆਹ ਕਾਢਾਂ ਨੇ ਸਾਡੀਆਂ ਨੇ ਭਾਵ ਕੇ ਇੱਦਾਂ ਦੇ। ਇੰਨਾ ਵੇਖੋ ਕੋਈ ਪੱਠੇ ਕੁਤਰਦਾ ਸੀ ਕਿਵੇਂ ਜ਼ੋਰ ਲੱਗ ਗਿਆ, ਇੰਜਣ ਆ ਗਏ ਪੱਟੇ ਚੜ੍ਹ ਗਏ, ਕਿਵੇਂ ਆ ਕੰਬਾਈਨਾਂ ਆਈਆਂ, ਕਿੰਨਾ ਜ਼ੋਰ ਲੱਗਦਾ ਸੀ ਭਾਈ ਹਾੜੀ ਸੌਣੀ ਵੱਢਣ ਤੇ, ਹੁਣ ਕੰਬਾਈਨ ਆ ਜਾਂਦੀ ਹੈ, ਕਿੱਡੀ ਛੇਤੀ ਕੰਮ ਨਿਬੜਨ ਲੱਗ ਗਿਆ। ਕਹਿੰਦੇ ਸਮਝ ਇਹਨਾਂ ਚੀਜ਼ਾਂ ਨੂੰ, ਖੋਲ ਨਾਲੇ ਆਪ ਸੌਖਾ ਹੋ, ਨਾਲੇ ਨਾਲਦਿਆਂ ਨੂੰ ਕਰ, ਵੱਧ ਤੋਂ ਵੱਧ ਇਹਨੂੰ ਵਰਤ ਲੈ, ਜਾਨ ਸੌਖੀ ਕਰ ਆਪਣੀ। ਕਿੰਨੀ ਵਧੀਆ ਗੱਲ ਸੀ ਗੁਰਮਤ, ਕਿੰਨੀ ਵਧੀਆ ਸੀ, ਸਮਾਜ ਦੇ ਕਿੰਨਾ ਨੇੜੇ ਹੈ ਇਹ ਗਿਆਨ, ਸਮਾਜ ਕਿੰਨਾ ਵਧੀਆ ਬਣ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਕਿਵੇਂ ਖੋਲਦੀ, ਦਿਮਾਗ ਕਿੰਨਾ ਖੋਲਿਆ ਜਾ ਰਿਹਾ ਸਾਡਾ। ਅੱਗੇ ਵੇਖੋ, ਹਾਂਜੀ, ਤਾਂ ਕੀ ਗਤ ਮਿਤੇ ਅਵਰ ਨਾ ਜਾਣੇ, ਗੁਰ ਬਿਨ ਸਮਝ ਨਾ ਹੋਈ। ਪਰਮਾਤਮਾ ਕਿਵੇਂ ਕੰਮ ਕਰਦਾ ਹੈ ਇਹਦਾ ਪਤਾ ਨਹੀਂ ਲੱਗਦਾ, ਪਰ ਜਦੋਂ ਗਿਆਨ ਲੈਣ ਲੱਗਦੇ ਆ, ਗੁਰੂ ਮਤਲਬ ਗਿਆਨ ਜਦੋਂ ਬੰਦਾ ਇਧਰਲੇ ਪਾਸੇ ਦਾ ਲੈਣਾ ਚਾਹੁੰਦਾ ਹੈ, ਫਿਰ ਸਮਝ ਆਉਣ ਲੱਗ ਜਾਂਦੀ ਹੈ। ਜਿਹੜੇ ਨੁਕਤੇ ਸਮਝ ਵਿੱਚ ਨਹੀਂ ਆਉਂਦੇ, ਜਦੋਂ ਤੁਸੀਂ ਇਹ ਗਿਆਨ ਲੈਣਾ ਚਾਹੋਗੇ, ਫਿਰ ਤੁਹਾਨੂੰ ਜ਼ਰੂਰ ਪਰਮਾਤਮਾ ਵਿਦ ਬਣਾਏਗਾ, ਸਮਝ ਆਏਗੀ। ਗੋਰੇ ਲੈਣਾ ਚਾਹੁਣਗੇ, ਗੋਰੇ ਵੀ ਲੈਣਗੇ, ਆਪਾਂ ਲੈਣਾ ਚਾਹਵਾਂਗੇ, ਆਪਾਂ ਵੀ ਲਵਾਂਗੇ, ਉਹਨਾਂ ਨੂੰ ਵੀ ਮਿਲਦਾ। ਇਹ ਨਹੀਂ ਵੀ ਸਾਨੂੰ ਇਕੱਲਿਆਂ ਨੂੰ ਮਿਲਦਾ, ਉਹਨਾਂ ਨੂੰ ਵੀ ਮਿਲਦਾ ਗਿਆ। ਉਹਨਾਂ ਨੇ ਜ਼ਿਆਦਾ ਜ਼ਿਆਦਾ ਖੋਜਾਂ ਕੀਤੀਆਂ ਸਗੋਂ ਸਾਡੇ ਨਾਲੋਂ। ਸਾਡੇ ਤੇ ਇਕੱਲਾ ਪੂਜਣ ਤੇ ਮੱਥਾ ਟੇਕਣ ਤੇ ਜ਼ੋਰ ਹੈ ਵੀ ਮੱਥਾ ਟੇਕੋ ਪੂਜੋ, ਉੱਥੇ ਜਿਹੜਾ ਹੈ ਉਹ ਉਹ ਸਾਰਾ ਕੁਝ ਵਰਤਿਆ ਜਾ ਰਿਹਾ ਹਾਂਜੀ ਪੁਰਖ ਮਹਿ ਨਾਰ ਨਾਰ ਮਹਿ ਪੁਰਖਾ ਬੂਝੋ ਬ੍ਰਹਮ ਗਿਆਨੀ ਉਹ ਭਾਈ ਸਮਝਦਾਰੋ ਇਹ ਸਮਝੋ ਪੁਰਖ ਵਿੱਚ ਨਾਰ ਹੈ ਤੇ ਨਾਰ ਵਿੱਚ ਪੁਰਖ ਹੈ ਬੰਦੇ ਵਿੱਚ ਔਰਤ ਹੈ ਤੇ ਔਰਤ ਵਿੱਚ ਬੰਦਾ ਹੈ ਹੁਣ ਸਾਡੇ ਬਾਬਿਆਂ ਨੇ ਇੱਥੇ ਸਾਖੀ ਘੜਤੀ ਤੁਹਾਨੂੰ ਪਤਾ ਹੈ ਨਾ ਮੈਂ ਅੱਗੇ ਵੀ ਦੋ ਕੁ ਵਾਰ ਮੈਂ ਅੱਗੇ ਸਟੇਜ ਤੇ ਕਹਿ ਚੁੱਕਿਆ ਸਾਡੇ ਇੱਥੇ ਸੰਗਰੂਰ ਤੋਂ ਜਦੋਂ ਜਾਂਦੇ ਆ ਨਾ ਆਪਾਂ ਭਵਾਨੀਗੜ੍ਹ ਨੂੰ ਮੇਨ ਰੋਡ ਤੇ ਉੱਥੇ ਨਾ ਨਾਨਕੀਆਣਾ ਸਾਹਿਬ ਗੁਰਦੁਆਰਾ ਨਾਨਕੀਆਣ ਦਾ ਇਤਿਹਾਸ ਇਹ ਹੈ ਕਹਿੰਦੇ ਇੱਥੇ ਗੁਰੂ ਨਾਨਕ ਨੂੰ ਕਲਯੁਗ ਮਿਲਿਆ ਸੀ ਬੰਦਾ ਬਣ ਕੇ ਵੀ ਨੰਗਾ ਹੋ ਕੇ ਆਇਆ ਸੀ ਉੱਤੇ ਉਹਦੇ ਚਾਦਰ ਲਈ ਹੋਈ ਸੀ ਇਦਾਂ ਦੀ ਗੱਲ ਕਰਦੇ ਵੀ ਕਲਯੁਗ ਆਇਆ ਇਦਾਂ ਦੀਆਂ ਸਾਖੀਆਂ ਸਾਡੇ ਇਤਿਹਾਸ ਵਿੱਚ ਘੜ ਲਈਆਂ ਗਈਆਂ ਤੇ ਜਿਹੜਾ ਇਹ ਗੁਰਦੁਆਰਾ ਤੁਸੀਂ ਵੇਖੋਗੇ ਅੱਗੇ ਜਾਓਗੇ ਨਾ ਜਦੋਂ 2 ਕਿਲੋਮੀਟਰ ਨਿਕਲ ਜਾਓਗੇ 3-4 ਕਿਲੋਮੀਟਰ ਸੰਗਰੂਰ ਤੋਂ ਬਾਹਰ ਜਾ ਕੇ ਭਵਾਨੀਗੜ੍ਹ ਪਟਿਆਲਾ ਰੋਡ ਤੇ ਉੱਥੇ ਫਿਰ ਇਹ ਗੁਰਦੁਆਰਾ ਸਧਾਣਾ ਸਾਹਿਬ ਤੇ ਉਸ ਗੁਰਦੁਆਰੇ ਦਾ ਇਤਿਹਾਸ ਕੀ ਹੈ ਕਹਿੰਦੇ ਜੀ ਗੁਰੂ ਨਾਨਕ ਪਾਤਸ਼ਾਹ ਇੱਥੇ ਆਏ ਤੇ ਕਹਿੰਦੇ ਇੱਕ ਰਾਜਾ ਸੀ ਉਹਦੀ ਬਹੁਤ ਸ਼ਰਧਾ ਸੀ ਬੱਚਾ ਉਹਦੇ ਹੋਣਾ ਸੀ ਤੇ ਹੋ ਗਈ ਲੜਕੀ ਉਹਨੂੰ ਕਹਿਤਾ ਨਹੀਂ ਜੀ ਲੜਕਾ ਹੋਇਆ ਹੋਈ ਧੀ ਦੱਸਤਾ ਪੁੱਤ ਤੇ ਰਾਜਾ ਕਹਿੰਦਾ ਵੀ ਮੇਰੇ ਤੇ ਪੁੱਤ ਹੋਇਆ ਚਾਅ ਚੜ੍ਹ ਗਿਆ ਉਹਨੂੰ ਰਾਜੇ ਨੇ ਖੁਸ਼ੀਆਂ ਮਨਾਈਆਂ ਰਾਣੀ ਨੇ ਵੀ ਲੁਕੋ ਰੱਖਿਆ ਤੇ ਦਾਸੀਆਂ ਨੇ ਵੀ ਲੁਕੋ ਰੱਖਿਆ ਕਿਸੇ ਨੇ ਦੱਸਿਆ ਨਹੀਂ ਰਾਣੀ ਨੇ ਲੜਕਿਆਂ ਵਾਲੇ ਕੱਪੜੇ ਪਵਾ ਤੇ ਲੜਕੀ ਨੂੰ ਨਿੱਕੀ ਜੀ ਨੂੰ ਮੁੰਡਿਆਂ ਵਾਲੇ ਕੱਪੜੇ ਪਵਾਇਆ ਕਰੇ ਵੱਧਦੀ ਰਹੀ ਵੱਡੀ ਹੁੰਦੀ ਰਹੀ ਹੌਲੀ ਹੌਲੀ ਫਿਰ ਉਹਨੂੰ ਸ਼ਿਕਾਰ ਖੇਡਣ ਭੇਜਿਆ ਕਰੇ ਰਾਜਿਆਂ ਮੁੰਡਿਆਂ ਵਾਲੇ ਹੀ ਰਾਜਕੁਮਾਰਾਂ ਵਾਲੇ ਕੱਪੜੇ ਪਵਾ ਕੇ ਰੱਖੇ ਲੜਕੀਆਂ ਵਾਲੇ ਕੱਪੜੇ ਨਹੀਂ ਪਵਾਏ ਕੱਦ ਕਾਠੀ ਵੀ ਕਹਿੰਦੇ ਮੁੰਡਿਆਂ ਵਾਂਗੂ ਵੱਡੀ ਸੀ ਉਹਦੀ ਤੇ ਇਦਾਂ ਵੇਖਣ ਨੂੰ ਕਹਿੰਦੇ ਲੜਕੀ ਨਹੀਂ ਲੜਕਾ ਹੀ ਲੱਗਦੀ ਸੀ ਹੈ ਲੜਕੀ ਸੀ ਫਿਰ ਕੀ ਹੋਇਆ ਜੀ ਜਿੱਦਾਂ ਬਾਬੇ ਸਾਖੀ ਸੁਣਾਉਂਦੇ ਕਹਿੰਦੇ ਫਿਰ ਹੋਇਆ ਕੀ ਫਿਰ ਉਹ ਜਿਹੜਾ ਰਾਜਾ ਕਹਿੰਦਾ ਵੀ ਮੈਂ ਤੇ ਆਪਣੀ ਇਹ ਲੜਕੀ ਦਾ ਰਿਸ਼ਤਾ ਕਰਨਾ ਲੜਕੇ ਦਾ ਮੈਂ ਆਪਣੇ ਰਾਜਕੁਮਾਰ ਦਾ ਕਿਸੇ ਰਾਜਕੁਮਾਰੀ ਨਾਲ ਰਿਸ਼ਤਾ ਕਰਨਾ ਹੈ ਉਹ ਜਦੋਂ ਰਿਸ਼ਤਾ ਕਰਨ ਵਾਸਤੇ ਆਏ ਤੇ ਉੱਥੇ ਫਿਰ ਰਾਣੀਆਂ ਅਰਦਾਸਾਂ ਕਰਦੀਆਂ ਵੀ ਰੱਬਾ ਮਿਹਰ ਕਰਦੇ ਕਹਿੰਦੇ ਕਿਸੇ ਨੇ ਦੱਸਿਆ ਗੁਰੂ ਨਾਨਕ ਪਾਤਸ਼ਾਹ ਨੂੰ ਚੇਤਾ ਕਰੋ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਨੂੰ ਫਿਰ ਚੇਤਾ ਕਰਿਆ ਵੀ ਮਹਾਰਾਜ ਤੁਸੀਂ ਆਓ ਕਹਿੰਦੇ ਗੁਰੂ ਸਾਹਿਬ ਫਿਰ ਕੁਦਰਤੀ ਉੱਥੇ ਪਹੁੰਚ ਗਏ ਐਦਾਂ ਦੀਵਾਨ ਲੱਗਿਆ ਹੋਇਆ ਵਿਆਹ ਹੋਣਾ ਸੀ ਲੜਕੀ ਦਾ ਰਿਸ਼ਤਾ ਲੜਕੀ ਨਾਲ ਹੀ ਕਰ ਦੇਣਾ ਸੀ ਤੇ ਜਦੋਂ ਉਹ ਰਾਜਕੁਮਾਰੀ ਇੱਦਾਂ ਆਈ ਸਾਰਾ ਦਰਬਾਰ ਸਜਿਆ ਹੋਇਆ ਤੇ ਗੁਰੂ ਸਾਹਿਬ ਕਹਿੰਦੇ ਆ ਜਾ ਕਾਕਾ ਪੁੱਤਰ ਆ ਜਾ ਇੱਧਰ ਨੂੰ ਬਹਿ ਜਾ ਕਹਿੰਦੇ ਬਸ ਉਹਦੀ ਪੁੱਤਰੀ ਤੋਂ ਪੁੱਤਰ ਬਣ ਗਿਆ ਗੱਜ ਕੇ ਆਖੋ ਸਤਨਾਮ ਕਹਿੰਦੇ ਬਣ ਗਿਆ ਬਸ ਤੇ ਸਾਡੇ ਵਾਲੇ ਜਿਹੜੇ ਥੱਲੇ ਬੈਠੇ ਆ ਵਾਹ ਬਈ ਵਾਹ ਤੇ ਨਾਲ ਪੰਗਤੀ ਪਤਾ ਉਹਦੀ ਜੋੜਦੀ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਰਾਵੈ ਭੇਖਾਰੀ ਤੇ ਰਾਜ ਕਰਾਵੈ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਪੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲਿਹਾਰੀ ਤੇ ਅਗਲਾ ਕਹਿੰਦਾ ਆ ਬਾਣੀ 'ਚ ਤੇ ਲਿਖਿਆ ਪਿਆ ਵੀ ਨਾਰੀ ਤੋਂ ਪੁਰਖ ਬਣ ਜਾਂਦਾ ਹੈ ਤੇ ਪੁਰਖ ਤੋਂ ਨਾਰੀ ਬਣ ਜਾਂਦੀ ਹੈ ਤੇ ਸਾਡੇ ਵਰਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅੱਗੇ ਬੈਠਾ ਕਰੀ ਜਾਂਦਾ ਤੇ ਨਾਲ ਜੋੜਦੀ ਬਾਣੀ ਦੀ ਪੰਗਤੀ ਤੇ ਭੁਲੇਖਾ ਕਿੱਡਾ ਵੱਡਾ ਪੈ ਗਿਆ ਭਗਤ ਕਬੀਰ ਸਾਹਿਬ ਕੀ ਕਹਿ ਰਹੇ ਹੈ ਕਹਿੰਦੇ ਮੇਰਿਆ ਮਾਲਕਾ ਤੂੰ ਬੜਾ ਕਮਾਲ ਦਾ ਨਾਰੀਆਂ ਤੋਂ ਪੁਰਖ ਪੈਦਾ ਕਰ ਦਿੰਦਾ ਪੁਰਖਾਂ ਤੋਂ ਨਾਰੀਆਂ ਪੈਦਾ ਕਰ ਦਿੰਦਾ ਜਿੰਨੇ ਪੁਰਖ ਨੇ ਤੁਹਾਡੇ ਵਿੱਚੋਂ ਹੀ ਧੀਆਂ ਆਈਆਂ ਨੇ ਨਾ ਜਿਹੜੀ ਅੱਜ ਤੇਰੇ ਧੀ ਜੰਮੀ ਹੈ ਤੇਰੇ ਚੋਂ ਹੀ ਆਈ ਹੈ ਪੁਰਖ ਚੋਂ ਹੀ ਨਾਰ ਜੰਮਦੀ ਹੈ ਤੇ ਜਿੰਨੇ ਆਪਾਂ ਔਰਤ ਚੋਂ ਆਏ ਹਾਂ ਮਾਂ ਦੇ ਵਿੱਚੋਂ ਹੀ ਆਏ ਹਾਂ ਅਸੀਂ ਔਰਤ ਚ ਪੁਰਖਾਂ ਚ ਨਾਰੀਆਂ ਸਮਾਈਆਂ ਹੋਈਆਂ ਤੇ ਨਾਰੀਆਂ ਵਿੱਚ ਪੁਰਖ ਸਮਾਏ ਹੋਏ ਆ ਰੱਬਾ ਕਮਾਲ ਹੈ ਬੰਦੇ ਤੋਂ ਔਰਤ ਬਣਾ ਦਿੰਦਾ ਪਿਓ ਤੋਂ ਧੀ ਜੰਮ ਪੈਂਦੀ ਹੈ ਤੇ ਮਾਂ ਤੋਂ ਪੁੱਤ ਜੰਮ ਪੈਂਦਾ ਬੰਦੇ ਤੋਂ ਔਰਤ ਬਣਾ ਦਿੰਦਾ ਤੇ ਔਰਤ ਤੋਂ ਬੰਦਾ ਬਣਾ ਦਿੰਦਾ ਮੇਰਿਆ ਰੱਬਾ ਕਮਾਲ ਕਰਦਾ ਇਹ ਤੇ ਫਿਰ ਅੱਜ ਵੀ ਕਮਾਲ ਕਰੀ ਜਾਂਦਾ ਆਖੋ ਸਤਨਾਮ ਹੁਣ ਵੀ ਕਰੀ ਜਾਂਦਾ ਅੱਜ ਵੀ ਪੁੱਤ ਧੀ ਜੰਮਦੀ ਹੈ ਚਾਹੇ ਪੁੱਤ ਜੰਮਦਾ ਕਮਾਲ ਨਹੀਂ ਔਰਤ ਤੋਂ ਮਰਦ ਪੈਦਾ ਹੋ ਗਿਆ ਤੇ ਜੇ ਧੀ ਜੰਮੀ ਤੇ ਮਰਦ ਤੋਂ ਔਰਤ ਪੈਦਾ ਹੋ ਗਈ ਅੱਜ ਵੀ ਕਰੀ ਜਾਂਦਾ ਬਲਿਹਾਰੇ ਬਲਿਹਾਰੇ ਜਾਈਏ ਪਰਮਾਤਮਾ ਦੇ ਸਿਸਟਮ ਤੋਂ ਪਰਮਾਤਮਾ ਦੇ ਨਿਯਮ ਤੋਂ ਰੱਬ ਤੇ ਅੱਜ ਵੀ ਇਹ ਖੇਡਾਂ ਰਚਾਈ ਜਾਂਦਾ ਹੋਣਾ ਤੇ ਨਿਹਾਲ ਸੀ ਆਪਾਂ ਪਰ ਪ੍ਰੋਬਲਮ ਇਹ ਪੈ ਗਈ ਵੀ ਇਹੋ ਜਿਹੇ ਬੰਦਿਆਂ ਨੇ ਇਤਿਹਾਸ ਹੀ ਨਹੀਂ ਘੜਿਆ ਝੂਠੀਆਂ ਸਾਖੀਆਂ ਹੀ ਨਹੀਂ ਬਣਾਈਆਂ ਫਿਰ ਗੁਰਦੁਆਰੇ ਵੀ ਬਣਾ ਦਿੱਤੇ ਗੁਰਦੁਆਰੇ ਨਹੀਂ ਬਣਾਏ ਗੋਲਕਾਂ ਵੀ ਰੱਖ ਦਿੱਤੀਆਂ ਤੇ ਪੈਸਾ ਕੀ ਗੋਲਕਾਂ 'ਚ ਕਿੰਨੇ ਪਾਇਆ ਸਿੱਖਾਂ ਨੇ ਤੇ ਸਿੱਖਾਂ ਦਾ ਪੈਸਾ ਗੋਲਕਾਂ 'ਚ ਪਵਾ ਕੇ ਸਿੱਖੀ ਦੀਆਂ ਜੜ੍ਹਾਂ ਵੱਢਦੀਆਂ ਸਾਡਾ ਹੀ ਇਤਿਹਾਸ ਇਦਾਂ ਦਾ ਬਣਾ ਕੇ ਸਾਡੇ ਦਿਮਾਗ 'ਚ ਪਾ ਕੇ ਦਰਖਤ ਪੂਜਣ ਲਾ ਦਿੱਤਾ ਗੁਰਦੁਆਰਿਆਂ 'ਚ ਦਰਖਤ ਲਾ ਕੇ ਥੜੇ ਪੂਜਣ ਲਾ ਦਿੱਤਾ ਬਿਲਡਿੰਗਾਂ ਹੀ ਪੂਜੀ ਜਾਓ ਸਾਰੀ ਜ਼ਿੰਦਗੀ ਇਦਾਂ ਖੜਾ ਕੰਮ ਆਹੀ ਕੁਝ ਸਾਡੇ ਦਿਮਾਗ 'ਚ ਬਿਠਾ ਦਿੱਤਾ ਆਹ ਜਗ੍ਹਾ ਪਵਿੱਤਰ ਹੈ ਥਾਂ ਪਵਿੱਤਰ ਹੈ ਧਰਤੀ ਪਵਿੱਤਰ ਹੈ ਇੱਕੋ ਚੀਜ਼ ਪਵਿੱਤਰ ਹੋ ਸਕਦੀ ਹੈ ਉਹ ਬੰਦੇ ਦਾ ਮਾਈਂਡ ਆ ਦਿਮਾਗ ਮਨ ਤੋਂ ਬਿਨਾਂ ਕੋਈ ਚੀਜ਼ ਸ਼ੁੱਧ ਨਹੀਂ ਮਨ ਮਤਲਬ ਵਿਚਾਰ ਸ਼ੁੱਧ ਸ਼ੁੱਧ ਵਿਚਾਰ ਹੀ ਸਾਡੀ ਜ਼ਿੰਦਗੀ ਬਦਲ ਸਕਦੇ ਹੈ ਜਗ੍ਹਾ ਪਵਿੱਤਰ ਦੀ ਕਿਹੜੀ ਗੱਲ ਕਰਦੇ ਹੋ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਇੱਕੇ ਜਗ੍ਹਾ ਰਹਿੰਦੇ ਸੀ ਕੁੱਖ ਦੀ ਗੱਲ ਕੀ ਕਰਦਾ ਹੈ ਇੱਕੋ ਕੁੱਖ 'ਚੋਂ ਜੰਮੇ ਹੈ ਇੱਕੋ ਪਿਓ ਦੇ ਪੁੱਤ ਹੈ ਦੋਵੇਂ ਗੁਰੂ ਨਾਨਕ ਤੇ ਸ਼੍ਰੀ ਚੰਦ ਇੱਕੇ ਥਾਂ ਤੇ ਰਹਿੰਦੇ ਹੈ ਭਾਈ ਲਹਿਣਾ ਤੇ ਸ਼੍ਰੀ ਚੰਦ ਇੱਕ ਜਗ੍ਹਾ ਹੀ ਹੈ ਕੀ ਬਣਿਆ ਜਗ੍ਹਾ ਬਦਲ ਦਿੰਦੀ ਹੈ ਕਿਤੇ ਥਾਂ ਬਦਲ ਦਿੰਦਾ ਕਿਤੇ ਕਿੰਨੇ ਭੁਲੇਖਾ ਪਾ ਦਿੱਤਾ ਤੁਹਾਡੇ 'ਚ ਜਿਹੜੇ ਬੰਦੇ ਨੇ ਬਦਲਣਾ ਹੈ ਅੱਜ ਇੱਥੇ ਥੱਲੇ ਮੈਟ ਜੇ ਤੇ ਬੈਠ ਬੈਠਾ ਬਦਲ ਜੇ ਬਦਲ ਜਾਣਾ ਹੈ ਨਾ ਵੀ ਮੈਟ ਵਿਛਿਆ ਹੋਇਆ ਪਰਾਲੀ ਤੇ ਭਾ ਦਿਓ ਪਰਾਲੀ ਛੱਡੋ ਵੱਟਾਂ ਤੇ ਭਾ ਕੇ ਗੱਲ ਸਮਝਾ ਦਿਓ ਜਿਹਦੇ ਸਮਝ 'ਚ ਪੈਣੀ ਹੈ ਇੱਥੇ ਹੀ ਪੈ ਜਾਣੀ ਹੈ ਖੇਤ ਸਮਝਾ ਦਿਓ ਲਿਜਾ ਕੇ ਜਗ੍ਹਾ ਨਹੀਂ ਕੁਛ ਕਰ ਸਕਦੀ ਸਾਨੂੰ ਕਹੀ ਜਾਂਦੇ ਜਗ੍ਹਾ ਪਵਿੱਤਰ ਹੈ ਥਾਂ ਪਵਿੱਤਰ ਹੈ ਬਸ ਲੱਗੀ ਜਾਂਦੇ ਨੇ ਮੇਲੇ ਅੱਜ ਇੰਨੀ ਸੰਗਤ ਦੁਨੀਆ ਹੀ ਦੁਨੀਆ ਮੈਂ ਕਿਤੇ ਕਹਿੰਦੇ ਪੰਚਮੀ ਨਹਾਉਣ ਚੱਲੇ ਹਾਂ ਆਖੋ ਸਤਨਾਮ ਅੱਜ ਅੱਜ ਕਹਿੰਦੇ ਜ਼ਿਆਦਾ ਫਲ ਮਿਲੂ ਅੱਜ ਪੰਚਮੀ ਹੈ ਜੀ ਕਹਿੰਦੇ ਬਸੰਤ ਪੰਚਮੀ ਨਾ ਅੱਜ ਕਿਸੇ ਦੇ ਕਹਿੰਦੇ ਅੱਜ ਆ ਇਦਾਂ ਕਰਦੇ ਆ ਅੱਜ ਵਾਲੇ ਦਿਨ ਕਹਿੰਦੇ ਨਹਾਵਾਂਗੇ ਅੱਜ ਅੱਜ ਵਾਲੇ ਦਿਨ ਕਹਿੰਦੇ ਫਲ ਜ਼ਿਆਦਾ ਪ੍ਰਾਪਤ ਹੋ ਜਾਣਾ ਲੈ ਇੱਥੇ ਖੜਾ ਹੈ ਸਾਰਾ ਇੱਥੇ ਦਿਮਾਗ ਆ ਗਿਆ ਸਾਡਾ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਇਹ ਤੇ ਹੈਰਾਨੀ ਹੁੰਦੀ ਹੈ ਵੇਖ ਵੇਖ ਕੇ ਤੇਰੇ ਰੰਗਾਂ ਦਾ ਭੇਦ ਨਾ ਜੀਆ ਮੇਰੇ ਰੱਬ ਜੀ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਬੜੇ ਤਰ੍ਹਾਂ ਦੀਆਂ ਖੇਡਾਂ ਰਚਦਾ ਹੈ ਜੀ ਦੁਨੀਆ ਬਣਾਉਣ ਵਾਲਿਆ ਤੇਰੇ ਰੰਗਾਂ ਦਾ ਭੇਦ ਨਾ ਆਵੇ ਦੁਨੀਆ ਬਣਾਉਣ ਵਾਲਿਆ ਜੀ ਦੁਨੀਆ ਬਣਾਉਣ ਜੀ ਦੁਨੀਆ ਬਣਾਉਣ ਵਾਲਿਆ ਇਹ ਖੇਡਾਂ ਰਚਦਾ ਹੈ ਇਹ ਨਹੀਂ ਸਮਝ ਆ ਸਕਦਾ ਕਰਦਾ ਕਿਵੇਂ ਕਿਵੇਂ ਇਹ ਸਾਰਾ ਕੁਝ ਰਚਿਆ ਇਹ ਨਹੀਂ ਸਮਝ ਆ ਸਕਦਾ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਕਹੋ ਕਬੀਰ ਸਾਧੂ ਤੋਂ ਪ੍ਰੀਤਮ ਤਿਸ ਮੂਰਤ ਬਲਿਹਾਰੇ ਬਲਿਹਾਰੇ ਜਾਈਏ ਉਸ ਬਾਲਕ ਤੋਂ ਜਿਹੜਾ ਆਪਣੇ ਪਿਆਰਿਆਂ ਦਾ ਪਿਆਰਾ ਹੈ ਸੋ ਕਹਿਣ ਦਾ ਭਾਵ ਤੇ ਇਹ ਸੀ ਵੀ ਔਰਤ ਵਿੱਚ ਪੁਰਖ ਸਮਾਇਆ ਹੋਇਆ ਪੁਰਖ ਵਿੱਚ ਔਰਤ ਸਮਾਈ ਹੋਈ ਹੈ ਪਰ ਗੱਲ ਉਹਦੀ ਹੋਰ ਹੀ ਬਣਾਤੀ ਅਸੀਂ ਹੋਰ ਕਿਹਾ ਕੁਝ ਹੋਰ ਜਾ ਰਿਹਾ ਅਰਥ ਉਹਦਾ ਹੋਰ ਹੀ ਬਣਾ ਲਿਆ ਫਿਰ ਸੁਣੋ ਜੋ ਬਚਨ ਆਪਾਂ ਪੜ ਰਹੇ ਸੀ ਪੁਰਖ ਮਹ ਨਾਰ ਨਾਰ ਮਹ ਪੁਰਖਾ ਬੂਜੋ ਬ੍ਰਹਮ ਗਿਆਨੀ ਸਮਝ ਰੱਖਣ ਵਾਲਿਓ ਇਸ ਸਿਸਟਮ ਨੂੰ ਬੁੱਝੋ ਇਸ ਸਿਸਟਮ ਨੂੰ ਬੁੱਝੋ ਵੀ ਏਦਾਂ ਇਹ ਸਾਰਾ ਕੁਝ ਚੱਲਦਾ ਹੈ ਹੁਣ ਇਹਨੂੰ ਸਮਝ ਗਏ ਵੀ ਔਰਤ ਵਿੱਚ ਮਰਦ ਹੈ ਤੇ ਮਰਦ ਵਿੱਚ ਔਰਤ ਹੈ ਇਹਦਾ ਭੇਤ ਪਾ ਪੂਰੀ ਤਰ੍ਹਾਂ ਸਮਝ ਆ ਗਈ ਤਾਂ ਹੀ ਅੱਜ ਸਿਸਟਮ ਅੱਗੇ ਤੋਂ ਅੱਗੇ ਕੰਟਰੋਲ ਹੁੰਦਾ ਹੁਣ ਜਿਵੇਂ ਪਾਪੂਲੇਸ਼ਨ ਕਿੰਨੀ ਕੰਟਰੋਲ ਹੋ ਗਈ ਪਹਿਲਾਂ 12-12 ਬੱਚੇ ਹੁਣ 2-2 ਪਿੱਛੇ ਜੇ ਮੈਂ ਕਿਹਾ ਦੁਨੀਆ ਬਣਾਉਣੀ ਕਿ ਨਹੀਂ ਬਣਾਉਣੀ ਬੰਦੇ ਦੀ ਮਰਜ਼ੀ ਹੈ ਬੜਾ ਪਿੱਟ ਸਿਆਪਾ ਪਾਇਆ ਕਈਆਂ ਨੇ ਕਹਿੰਦੇ ਲੈ ਦੁਨੀਆ ਤੇ ਰੱਬ ਬਣਾਉਂਦਾ ਬੰਦਾ ਥੋੜਾ ਬਣਾਉਂਦਾ ਮੈਂ ਕਿਹਾ ਮੈਂ ਕਹਿ ਰਿਹਾ ਸਿਸਟਮ ਰੱਬ ਨੇ ਬਣਾਇਆ ਹੈ ਉਹਦੀ ਰਿਕੁਆਇਰਮੈਂਟ ਹੈ ਤੁਹਾਨੂੰ ਪੂਰੀ ਕਰਨੀ ਪੈਣੀ ਹੈ ਪਾਪੂਲੇਸ਼ਨ ਕਿੰਨੀ ਹੈ ਇਹ ਬੰਦੇ ਦੇ ਹੱਥ ਹੈ ਇਹ ਨਹੀਂ ਵੀ ਇਹ ਨਹੀਂ ਮੀਂਹ ਪਾਉਣਾ ਕਿ ਨਹੀਂ ਪਾਉਣਾ ਮੈਂ ਇੱਥੇ ਵੀ ਕਹਿ ਦਿੱਤਾ ਸੀ ਉਹ ਵੀ ਕਹਿੰਦੇ ਲੈ ਮੀਂਹ ਤੇ ਮੀਂਹ ਪਿਆ ਪਰਮੇਸ਼ਰ ਪਾਇਆ ਮੀਂਹ ਤੇ ਰੱਬ ਪਾਉਂਦਾ ਬੰਦਾ ਥੋੜਾ ਪਾਉਂਦਾ ਮੀਂਹ ਸਿਸਟਮ ਉਹਦਾ ਹੀ ਬਣਾਇਆ ਹੈ ਆਪਾਂ ਕੱਲ ਇਸ ਟੌਪਿਕ ਤੇ ਗੱਲ ਕਰ ਲਾਂਗੇ ਚਲੋ ਫੇਰ ਅੱਗੇ ਆ ਸੁਣ ਲਓ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ ਗੁਰੂ ਜੀ ਦੀ ਵਿਚਾਰਧਾਰਾ ਜਿਹੜੀ ਸੱਚਾ ਗਿਆਨ ਹੈ ਉਹਦੇ ਵਿੱਚ ਧਿਆਨ ਟਿਕਾ ਵੈਸੇ ਤੇ ਪਰਮਾਤਮਾ ਨੇ ਬੜਾ ਕੁਝ ਜਦੋਂ ਉਹਦੇ ਤੱਕ ਕਨੈਕਸ਼ਨ ਬਣ ਗਿਆ ਉਹ ਫਿਰ ਅੰਦਰੋਂ ਜਿਹੜਾ ਇਸ਼ਾਰੇ ਆਉਂਦੇ ਨੇ ਉਹਦੇ 'ਚ ਧਿਆਨ ਕੰਸਨਟ੍ਰੇਟ ਤੇ ਕਰ ਕਿਸੇ ਵੀ ਚੀਜ਼ ਬਾਰੇ ਸਮਝਣਾ ਚਾਹੁੰਦਾ ਹੈ ਤੂੰ ਆਪਣੇ ਮਾਲਕ ਆ ਜਿਹੜਾ ਦਿਮਾਗ ਆ ਜੋਤ ਦਿੱਤੀ ਹੈ ਤੈਨੂੰ ਆਹ ਵਾਲੀ ਬਸ ਤੂੰ ਇਹਦੇ ਵੱਲ ਇੱਕ ਵਾਰੀ ਕੋਸ਼ਿਸ਼ ਤੇ ਕਰ ਥੋੜ੍ਹਾ ਜਿਹਾ ਇੱਕ ਵਾਰੀ ਸਟਰੋਂਗ ਮੈਸੇਜ ਦੇ ਤੇ ਸਹੀ ਇਹਨੂੰ ਉਹ ਧਿਆਨ ਟਿਕਾ ਤੇ ਸਹੀ ਪਰਮਾਤਮਾ ਆਪ ਬੋਲਦਾ ਉਹ ਤੈਨੂੰ ਵਿਚਾਰਾਂ ਦੇ ਰੂਪ ਵਿੱਚ ਪੂਰੀ ਫਿਲਾਸਫੀ ਦੇ ਦੇਗਾ ਪਰ ਉਹਦੇ ਤੱਕ ਪਹੁੰਚਣ ਲਈ ਜੋ ਗੁਰੂ ਸਾਹਿਬ ਦਾ ਗਿਆਨ ਹੈ ਇਹਨੂੰ ਧਿਆਨ ਨਾਲ ਸਮਝ ਜੋ ਗੁਰੂ ਸਾਹਿਬ ਬਚਨ ਕਰਦੇ ਆ ਧੁਨ ਮਹਿ ਧਿਆਨ ਜੋ ਉਹਦੇ ਵਿੱਚ ਸਮਝਾਇਆ ਜਾ ਰਿਹਾ ਹੈ ਜੋ ਸ਼ਬਦ ਵਿੱਚ ਅਸਲ ਤੱਤ ਸਮਝਾਇਆ ਜਾ ਰਿਹਾ ਹੈ ਉਹਨੂੰ ਸਮਝ ਫਿਰ ਧਿਆਨ ਮਹਿ ਜਾਣਿਆ ਸਮਝ ਆਉਣ ਲੱਗ ਜੂ ਗੁਰਮੁਖ ਅਕਥ ਕਹਾਣੀ ਗੁਰੂ ਦੁਆਰਾ ਦੱਸਣ ਕਰਕੇ ਹੈ ਤੇ ਅਕਥ ਹੈ ਉਹਦਾ ਸਿਸਟਮ ਪਰ ਉਹ ਕਹਾਣੀ ਸਮਝ ਆਉਣ ਲੱਗ ਜੂ ਆਖੋ ਸਤਨਾਮ ਅੰਤ ਨਹੀਂ ਪਾ ਸਕਦਾ ਪਰ ਤੇਰੀ ਨੇੜਤਾ ਜ਼ਰੂਰ ਬਣ ਜੂ ਤੈਨੂੰ ਕੁਦਰਤ ਦੇ ਸਿਸਟਮ ਦਾ ਪਤਾ ਲੱਗ ਕੇ ਤੇਰੀ ਜ਼ਿੰਦਗੀ ਬਣਨ ਦਾ ਰਾਹ ਖੁੱਲ ਸਕਦਾ ਅੱਗੇ ਸੁਣ ਲਓ ਹਾਂਜੀ ਮਨ ਮਹਿ ਜੋਤ ਜੋਤ ਮਹਿ ਮਨੁਆ ਪੰਚ ਮਿਲੇ ਗੁਰ ਭਾਈ ਜਿਵੇਂ ਸਾਗਰ ਮਹਿ ਬੂਦ ਬੂਦ ਮਹਿ ਸਾਗਰ ਹੈ ਇਸੇ ਤਰ੍ਹਾਂ ਮਨ ਵਿੱਚ ਰੱਬ ਦੀ ਜੋਤ ਹੈ ਪਰਮਾਤਮਾ ਦੀ ਜੋਤ ਹੀ ਸਾਡਾ ਮਨ ਹੈ ਤੇ ਮਨ ਪਰਮਾਤਮਾ ਵਿੱਚ ਸਮਾਇਆ ਹੋਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਇਹ ਮੂਲ ਹੈ ਜਿਹੜਾ ਸਾਡਾ ਮਨ ਹੈ ਮਾਈਂਡ ਹੈ ਜਿਹੜਾ ਜਿਵੇਂ ਸਾਰੇ ਬ੍ਰਹਿਮੰਡ ਨੂੰ ਪਰਮਾਤਮਾ ਚਲਾ ਰਿਹਾ ਹੈ ਇਦਾਂ ਆਹ ਜਿਹੜਾ ਸਾਡਾ ਸਰੀਰ ਹੈ ਦੇਹ ਹੈ ਇਹਦਾ ਜਿਹੜਾ ਚਲਾਉਣ ਵਾਲਾ ਜਿਹੜਾ ਇਹਨੂੰ ਇਹ ਮਾਈਂਡ ਹੈ ਇਹ ਸਾਡਾ ਮਨ ਹੈ ਇਸ ਟੌਪਿਕ ਨੂੰ ਆਪਾਂ ਕੱਲ ਚੰਗੀ ਤਰ੍ਹਾਂ ਖੋਲ ਕੇ ਇਸ ਤੇ ਗੱਲ ਕਰਾਂਗੇ ਮਨ ਮਹਿ ਜੋਤ ਇਹ ਜਿਹੜੀ ਜੋਤ ਹੈ ਇਹਨੂੰ ਕਿੱਦਾਂ ਇਹ ਸਾਰਾ ਸਿਸਟਮ ਕੰਮ ਕਰਦਾ ਹੈ ਇਸ ਟੌਪਿਕ ਤੇ ਗੱਲ ਕਰਾਂਗੇ ਕਿ ਪੰਕਤੀ ਆਪਾਂ ਕੱਲ ਖੋਲਾਂਗੇ ਅੱਗੇ ਆਹ ਸੁਣੋ ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸ਼ਬਦ ਨੇ ਬੁਲਾਈ ਬਲਿਹਾਰੇ ਉਹਨਾਂ ਤੋਂ ਜਾਈਏ ਜਿਨ੍ਹਾਂ ਨੇ ਇੱਕ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜਿਆ ਪਰਮਾਤਮਾ ਦੇ ਗਿਆਨ ਨਾਲ ਸ਼ਬਦ ਦੇ ਨਾਲ ਜਿਨ੍ਹਾਂ ਨੇ ਆਪਣੇ ਆਪ ਨੂੰ ਜੋੜਿਆ ਉਹਨਾਂ ਤੋਂ ਬਲਿਹਾਰੇ ਜਾਈਏ ਐਸਾ ਗਿਆਨ ਵਿਚਾਰਿਆ ਕੋਈ ਜਿਨ੍ਹਾਂ ਨੇ ਇਹ ਨੁਕਤਿਆਂ ਨੂੰ ਸਮਝਣਾ ਸ਼ੁਰੂ ਕੀਤਾ ਉਹਨਾਂ ਦਾ ਦਿਮਾਗ ਫਿਰ ਕੰਮ ਕਰਨ ਲੱਗਦਾ ਹੌਲੀ ਹੌਲੀ ਆ ਜਿਹੜਾ ਖੁੱਲਣ ਲੱਗ ਜਾਂਦਾ ਹੈ ਜਿਹੜਾ ਡੈੱਡ ਪਿਆ ਸੀ ਸੋਚ ਵੀ ਨਹੀਂ ਸੀ ਸਕਦੇ ਵੀ ਕਦੇ ਇਹ ਬੰਦਾ ਵੀ ਇਸ ਰਾਹ ਤੇ ਤੁਰ ਸਕਦਾ ਉਹ ਤੁਰ ਪੈਂਦਾ ਜਿਹੜੇ ਤੁਰਨਾ ਚਾਹੁੰਦੇ ਨੇ ਜਿਹੜੇ ਮੰਗਦੇ ਨੇ ਗਿਆਨ ਉਹਨਾਂ ਨੂੰ ਹੀ ਮਿਲਦਾ ਇਹ ਜਿਹੜੇ ਡੂੰਘੀ ਤੋਂ ਡੂੰਘੀ ਫਿਲਾਸਫੀ ਹੈ ਇਹ ਉਹਨਾਂ ਦੇ ਸਮਝ ਵਿੱਚ ਆਉਣੀ ਹੈ ਕੁਦਰਤ ਦੇ ਨਿਯਮ ਉਹਨਾਂ ਦੇ ਸਮਝ ਵਿੱਚ ਆਉਣੇ ਹੈ ਜਿਹੜੇ ਸਮਝਣਾ ਚਾਹੁੰਦੇ ਨੇ ਜਿਵੇਂ ਆਪਾਂ ਕਰਦੇ ਨਾ ਗੱਲ ਵੀ ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਚੂਕ ਅੰਧੇ ਏਕ ਨਾ ਲੱਗਈ ਜੋ ਵਾਸ ਵਜਾਈਏ ਫੂਕ ਇੱਥੇ ਜਿੰਨੇ ਮੇਰੇ ਵੀਰ ਭਰਾ ਸੁਣਦੇ ਹੋ ਸਮਝ ਉਹਨਾਂ ਦੇ ਆਉਣੀ ਹੈ ਜਿਹੜੇ ਸਮਝਣਾ ਚਾਹੁੰਦੇ ਹੈ ਬਦਲਣਾ ਉਹਨਾਂ ਨੇ ਹੈ ਜਿਹੜੇ ਬਦਲਣਾ ਚਾਹੁੰਦੇ ਹੈ ਅੰਮ੍ਰਿਤ ਛਕਣਾ ਉਹਨਾਂ ਨੇ ਹੈ ਜਿਹੜੇ ਛਕਣਾ ਚਾਹੁੰਦੇ ਹੈ ਜਿਹੜਾ ਨਹੀਂ ਸਮਝਣਾ ਚਾਹੁੰਦਾ ਉਹਨੂੰ ਮੈਂ ਨਹੀਂ ਸਮਝਾ ਸਕਦਾ ਗੁਰੂ ਨਾਨਕ ਪਾਤਸ਼ਾਹ ਨੂੰ ਜਿਵੇਂ ਹੁਣ ਕੱਲ੍ਹ ਵੀ ਅਸੀਂ ਇਹ ਵੀਰ ਗੱਲ ਕਰਦੇ ਸੀ ਮੈਨੂੰ ਮਿਲੇ ਕਥਾ ਬਾਅਦ ਚ ਇੱਥੋਂ ਵਾਲੇ ਵੀ ਗਿਆਨ ਹੈ ਜਿਹੜਾ ਇਹ ਦੇਣ ਦਾ ਵਿਸ਼ਾ ਨਹੀਂ ਗਿਆਨ ਲੈਣ ਦਾ ਵਿਸ਼ਾ ਕਦੇ ਵੀ ਗਿਆਨ ਦੇਣ ਦਾ ਵਿਸ਼ਾ ਨਹੀਂ ਬਣ ਸਕਦਾ ਗਿਆਨ ਲੈਣ ਦਾ ਹੀ ਵਿਸ਼ਾ ਜੇ ਗਿਆਨ ਨੂੰ ਤੁਸੀਂ ਦੇਣ ਦਾ ਵਿਸ਼ਾ ਬਣਾਓਗੇ ਫਿਰ ਬੜਾ ਵੱਡਾ ਪੰਗਾ ਪੈਣਾ ਉਹ ਕਿਵੇਂ ਜਿਵੇਂ ਹੁਣ ਆਪਾਂ ਇਹ ਕਹਿ ਦਈਏ ਵੀ ਇੱਥੇ ਜਿੰਨੇ ਆਏ ਨੇ ਮੈਂ 100 ਬੰਦੇ ਨੂੰ ਗਿਆਨ ਦਿੱਤਾ ਜੇ ਮੈਂ ਕ੍ਰੈਡਿਟ ਲੈਣਾ ਹੈ ਗਿਆਨ ਦੇਣ ਦਾ ਫਿਰ ਮੈਨੂੰ ਇਹ ਜ਼ਿੰਮੇਵਾਰੀ ਵੀ ਚੱਕਣੀ ਪਊ ਵੀ 9000 ਬੰਦਾ ਉਹ ਆਇਆ ਜਿਨ੍ਹਾਂ ਨੂੰ ਮੈਂ ਗਿਆਨ ਦੇ ਨਹੀਂ ਸਕਿਆ ਜੇ 100 ਦਾ ਕ੍ਰੈਡਿਟ ਲੈਣਾ ਹੈ ਤੇ 9000 ਜਿਹੜਾ 9900 ਜਿਨ੍ਹਾਂ ਨੂੰ ਗਿਆਨ ਨਹੀਂ ਆਇਆ ਉਹਦੀ ਜ਼ਿੰਮੇਵਾਰੀ ਵੀ ਚੱਕੋ ਇਹ ਵੀ ਕ੍ਰੈਡਿਟ ਲੈਣਾ ਪੈਣਾ ਜੇ ਕ੍ਰੈਡਿਟ ਲੈਣਾ ਤੇ ਜ਼ਿੰਮੇਵਾਰੀ ਵੀ ਲਓ ਗੁਰੂ ਨਾਨਕ ਪਾਤਸ਼ਾਹ ਤੁਸੀਂ ਭਾਈ ਲੈਣੇ ਨੂੰ ਗਿਆਨ ਦਿੱਤਾ ਹੈ ਉਹ ਕਹਿਣਗੇ ਮੈਂ ਤੇ ਸ਼੍ਰੀ ਚੰਦ ਨੂੰ ਵੀ ਦਿੱਤਾ ਸੀ ਲੈਣੇ ਨੂੰ ਵੀ ਦਿੱਤਾ ਸੀ ਇਹ ਤੇ ਲੈਣੇ ਦੀ ਬਹਾਦਰੀ ਹੈ ਉਹਨੇ ਗਿਆਨ ਲਿਆ ਹੈ ਗਿਆਨ ਕਦੇ ਦਿੱਤਾ ਨਹੀਂ ਜਾ ਸਕਦਾ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿ ਇਸ ਕਰਕੇ ਜਿਹਦੇ ਭਾਗ ਭਾਵ ਕੇ ਜਿਹਦੀ ਸਮਝ ਦਾ ਪੱਧਰ ਵਧੀਆ ਹੈ ਜਿਹਦੇ ਚੰਗੇ ਭਾਗ ਨੇ ਚੰਗੇ ਭਾਵ ਕੇ ਜਿਹੜਾ ਚੰਗੇ ਵਿਚਾਰਾਂ ਵਾਲਾ ਹੈ ਉਹ ਗਿਆਨ ਲੈ ਸਕਦਾ ਜਿਹਦੀ ਸੋਚ ਚੰਗੀ ਹੈ ਉਹ ਗਿਆਨ ਲੈਂਦਾ ਹੈ ਦੇ ਨਹੀਂ ਸਕਦੇ ਕਿਸੇ ਜੇ ਜੇ ਗੁਰੂ ਰਾਮਦਾਸ ਜੀ ਦਾ ਪੁੱਤ ਪਿਰਥੀ ਚੰਦ ਨੇ ਗਿਆਨ ਨਹੀਂ ਲਿਆ ਅਸੀਂ ਕਿਵੇਂ ਦੇ ਦੇਵਾਂਗੇ ਆਪਾਂ ਗੱਲ ਬੁੜੱਦੀ ਵੀ ਕੀਤੀ ਸੀ ਨਾ ਬਈ ਮਾਤਾ ਗੁਜਰੀ ਨੇ ਗੰਗੂ ਨੂੰ ਗਿਆਨ ਦਿੱਤਾ ਨਹੀਂ ਸੀ ਵੀ ਗੰਗੂ ਨਾ ਕਰ ਵੇ ਪਾਪ ਨਾ ਕਰ ਪਾਪੀਆ ਨਾ ਕਰ ਇੰਦਾ ਕਿਹਾ ਸੀ ਸਮਝ ਗਿਆ ਸੀ ਗੰਗੂ ਨਹੀਂ ਲਿਆ ਹੀ ਨਹੀਂ ਗਿਆਨ ਉਹਨੇ ਤੂੰ ਕਿਸੇ ਨੂੰ ਕੀ ਗਿਆਨ ਦੇ ਦੇਗਾ ਜਿਹੜਾ ਲੈਣਾ ਚਾਹੁੰਦਾ ਹੈ ਉਹ ਤੇ ਮਾੜੀ ਦੀ ਗੱਲ ਨਾਲ ਹੀ ਲੈਣਾ ਤੁਹਾਡੇ 'ਚ ਜਿਹੜੇ ਬੰਦੇ ਸਮਝਣਾ ਚਾਹੁੰਦੇ ਆ ਨਾ ਵੇਖਿਓ ਇੱਕ ਬੰਦੇ ਨੂੰ ਤੇ ਮੈਂ ਇਹ ਕਹਾਂ ਵੀ ਭਾਈ ਤੂੰ ਯਾਰ ਦਾੜੀ ਕੇਸ ਰੱਖ ਲੈ ਉਹਦੇ ਅੱਗੇ ਬਹਿ ਕੇ ਘੰਟਾ ਘੰਟਾ ਬਹਿ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਾਂ ਅੰਮ੍ਰਿਤ ਛਕ ਲੈ ਦਾੜੀ ਕੇਸ ਰੱਖ ਲੈ ਬਾਣੀ ਚ ਇਦਾਂ ਲਿਖਿਆ ਬਾਣੀ ਚੈਨ ਲਿਖਿਆ ਬਾਣੀ ਚੈਨ ਲਿਖਿਆ ਕਈਆਂ ਦੇ ਤਾਂ ਵੀ ਸਮਝ ਨਹੀਂ ਪੈਂਦਾ ਇੱਕ ਬੰਦੇ ਨੂੰ ਤੁਸੀਂ ਨਾ ਗੱਡੀ 'ਚ ਬੈਠੇ ਹੀ ਏਦਾਂ ਗੱਡੀ 'ਚ ਬੈਠੇ ਹੀ ਐ ਮਾੜਾ ਜਿਹਾ ਹੱਥ ਕਰ ਦਿਓ ਵੀ ਆ ਦਾੜੀ ਕੇਸ ਰੱਖ ਲੈ ਏਦਾਂ ਉਹ ਉਹਦੀ ਉਵੇਂ ਵੀ ਮੰਨ ਜਾਂਦਾ ਉਹ ਲੈਣਾ ਚਾਹੁੰਦਾ ਹੈ ਉਹ ਬਦਲਣਾ ਚਾਹੁੰਦਾ ਤੇ ਜਿਹੜਾ ਨਹੀਂ ਬਦਲਣਾ ਚਾਹੁੰਦਾ ਤੁਸੀਂ ਜੋ ਮਰਜ਼ੀ ਕਰ ਲਿਓ ਉਹ ਸੁਧਰ ਨਹੀਂ ਸਕਦਾ ਜਿਹੜਾ ਨਹੀਂ ਤੁਹਾਡੀ ਗੱਲ ਮੰਨਣਾ ਚਾਹੁੰਦਾ ਉਹਨੂੰ ਤੁਸੀਂ ਗਿਆਨ ਕਰਾ ਨਹੀਂ ਸਕਦੇ ਗਿਆਨ ਕੀ ਹੈ ਜੋ ਸ਼ਬਦਾਂ ਦੇ ਵਿੱਚੋਂ ਮਿਲਦਾ ਹੈ ਇਹ ਤੁਹਾਨੂੰ ਮਾਂ ਦੀਆਂ ਗੱਲਾਂ 'ਚੋਂ ਵੀ ਮਿਲ ਸਕਦਾ ਕਿਵੇਂ ਸੁਣੋ ਚੰਗਾ ਗਿਆਨ ਹੁਣ ਵੇਖੋ ਜਿਵੇਂ ਹੁਣ ਮੰਨ ਲਓ ਆਪਾਂ ਗੁਰਬਾਣੀ ਦੀ ਪੰਗਤੀ ਸੁਣਾਈਏ ਬਈ ਜੈਸਾ ਸੰਗ ਬਿਸੀਰ ਸੋ ਹੈ ਰੇ ਤੈਸੋ ਹੀ ਏ ਪਰ ਗਏ ਪ੍ਰਾਏ ਘਰ ਜਾਂਦਾ ਜਿਹੜਾ ਸੱਪ ਨਾਲ ਯਾਰੀ ਹੈ ਐ ਕਹਿ ਦੋ ਬਾਣੀ ਦੀਆਂ ਪੰਗਤੀਆਂ ਹੋਰ ਲਿਆ ਲਿਆ ਕੇ ਕਾਮ ਦੇ ਸੰਬੰਧ 'ਚ ਸੁਣਾਓ ਹੋਰ ਸੁਣਾਓ ਉਹ ਬੰਦਾ ਇਹ ਸੁਣਦਾ ਹੈ ਪਰ ਜੀਵਨ ਬਦਲਿਆ ਨਹੀਂ ਫਿਰ ਵੀ ਨਹੀਂ ਸਮਝਿਆ ਮੰਨ ਲਓ ਕਥਾਵਾਚਕ ਬਣ ਕੇ ਵੀ ਗਲਤੀ ਕਰ ਲਿਆ ਮੇਰੇ ਵਰਗਾ ਗਿਆਨ ਹੋ ਗਿਆ ਪਰ ਫਿਰ ਵੀ ਗਲਤੀ ਕਰਦਾ ਭੁਲੇਖੇ ਵਿੱਚ ਫਿਰ ਵੀ ਹੈ ਨਹੀਂ ਸਮਝ ਸਕਿਆ ਮਨ ਪਰ ਇੱਕ ਦੀ ਮਾਂ ਨੇ ਉਹਨੂੰ ਐਂ ਸਮਝਾਤਾ ਵੇ ਪੁੱਤ ਕਹਿੰਦਾ ਹਾਂ ਬੇਬੇ ਤੇਰੀ ਉਮਰ ਹੋ ਗਈ 20 ਸਾਲ ਦੀ ਕਹਿੰਦਾ ਹਾਂ ਬੇਬੇ ਤੇਰਾ ਹੁਣ ਵਿਆਹ ਕਰਤਾ ਕਹਿੰਦਾ ਹਾਂ ਬੇਬੇ ਹੁਣ ਨਾ ਗਲਤੀ ਕਰ ਆ ਤੇਰੀ ਘਰ ਵਾਲੀ ਹੈ ਵੇਖ ਲੈ ਵਿਚਾਰੀ ਨੂੰ ਧੋਖਾ ਨਾ ਦੇਈ ਤੇਰੇ ਲੜ ਲਾਤੀ ਹੁਣ ਐਵੇਂ ਨਾ ਬਾਹਰ ਧੱਕੇ ਖਾਂਦਾ ਫਿਰੀ ਕਹਿੰਦਾ ਠੀਕ ਹੈ ਬੇਬੇ ਲੈ ਉਹ ਇੰਨੇ ਨਾਲ ਹੀ ਸਮਝ ਗਿਆ ਆਖੋ ਸਤਨਾਮ ਸ੍ਰੀ ਵਾਹ ਕਈਆਂ ਨੂੰ 40-40 ਸਾਲ ਹੋ ਗਏ ਮੁੜ ਕੇ ਕਿਸੇ ਕੰਨੀ ਵੇਖਿਆ ਵੀ ਨਹੀਂ ਸ਼ਬਦ ਕਿੰਨੇ ਕਿਸੀ ਮਾਂ ਨੇ ਇੱਥੋਂ ਹੀ ਗਿਆਨ ਲੈ ਗਿਆ ਕਈਆਂ ਨੂੰ ਪਿਓ ਨੇ ਕਿਹਾ ਧੀ ਨੂੰ ਕਿਸੇ ਨੂੰ ਬੇਟਾ ਪੱਗ ਨੂੰ ਦਾਗ ਨਾ ਲਾਈ ਕੁੜੀਏ ਧਿਆਨ ਰੱਖੀ ਲੈ ਇੰਨੇ ਨਾਲ ਹੀ ਇੰਨੇ ਸ਼ਬਦ ਚੋਂ ਹੀ ਗਿਆਨ ਮਿਲ ਗਿਆ ਮਾਂ ਨੇ ਇਸ਼ਾਰਾ ਕੀਤਾ ਸੀ ਸਿਰਫ ਉਹ ਗੱਲ ਤੇ ਸਾਰੀ ਤੁਹਾਡੇ ਸਮਝਣ ਤੇ ਸਾਡੀ ਲੜਾਈ ਸਾਡੇ ਨਾਲ ਤੁਸੀਂ ਲੜ ਕੇ ਕਿਸੇ ਨੂੰ ਬੰਦਾ ਨਹੀਂ ਬਣਾ ਸਕਦੇ ਵੀ ਇਹਨੂੰ ਮੈਂ ਕਰ ਦੂੰ ਇਹ ਤੇ ਮੈਂ ਕਰ ਦੂੰ ਸੁਧਾਰ ਦੇਣਾ ਮੈਂ ਇੰਨਾ ਗਿਆਨ ਕਰਾ ਦੇਣਾ ਮੈਨੂੰ ਚੇਂਜ ਕਰ ਦੇਣਾ ਤੁਸੀਂ ਕਿਸੇ ਨੂੰ ਚੇਂਜ ਨਹੀਂ ਕਰ ਸਕਦੇ ਜੇ ਅਗਲਾ ਚੇਂਜ ਹੋਣਾ ਨਹੀਂ ਚਾਹੁੰਦਾ ਤੇ ਤੂੰ ਚੇਂਜ ਨਹੀਂ ਕਰ ਸਕਦਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹੱਥ ਖੜੇ ਮੇਰੇ ਸ਼੍ਰੀ ਚੰਦ ਚੇਂਜ ਹੋਣਾ ਚਾਹੁੰਦਾ ਕਿਉਂ ਨਹੀਂ ਚੇਂਜ ਹੋਣਾ ਚਾਹੁੰਦਾ ਕਿਉਂਕਿ ਰੱਬ ਨੇ ਸੰਬੰਧ ਸਿੱਧਾ ਆਪਣੇ ਨਾਲ ਰੱਖਿਆ ਬੰਦੇ ਦਾ ਮਾਈਂਡ ਰੱਬ ਦਾ ਪੁੱਤ ਹੈ ਦੇਹ ਹੈ ਤੇਰੀ ਤੇਰਾ ਪੁੱਤ ਜਿਹੜਾ ਤੂੰ ਜੰਮਿਆ ਹੈ ਇਹ ਹੈ ਤੇਰਾ ਪੁੱਤ ਦੇਹ ਜਿਹਦਾ ਤੈਂ ਨਾਂ ਰੱਖਿਆ ਬਲਜੀਤ ਸਿੰਘ ਦਾ ਪੁੱਤ ਮਨਜੀਤ ਸਿੰਘ ਹੈ ਇਹ ਦੇਹ ਤੇਰਾ ਪੁੱਤ ਹੈ ਦੇਹ ਚੋਂ ਦੇਹ ਪੈਦਾ ਹੋਈ ਹੈ ਪਰ ਜਿਹੜਾ ਮਾਈਂਡ ਹੈ ਇਹਦਾ ਸੰਬੰਧ ਸਿੱਧਾ ਰੱਬ ਨਾਲ ਹੈ ਮਨ ਤੂੰ ਜੋਤ ਸਰੂਪ ਹੈ ਤੇ ਜਿੱਦਾਂ ਰੱਬ ਆਪ ਆਜ਼ਾਦ ਹੈ ਬੰਦਾ ਉਹਨੇ ਆਜ਼ਾਦ ਛੱਡਿਆ ਉਹਦੇ ਤੇ ਤੇਰਾ ਜ਼ੋਰ ਨਹੀਂ ਚੱਲਣਾ ਮਾਈਂਡ ਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਜੇ ਬੱਚਾ ਚਾਹੇ ਮਾਂ ਨੂੰ ਵੀ ਨਾ ਮੰਨੇ ਕਈ ਬੱਚੇ ਆਪਣੀ ਮਾਂ ਨੂੰ ਜਮੇ ਹੀ ਨਹੀਂ ਮੰਨਦੇ ਕਹਿੰਦੇ ਮੈਂ ਨਹੀਂ ਮੰਨਦਾ 20 ਸਾਲ ਮਾਂ ਨੂੰ ਮਾਂ ਸਮਝਿਆ ਬਾਅਦ ਚ ਕਹਿੰਦਾ ਉੱਥੇ ਮੇਰਾ ਵਿਆਹ ਕਰ ਦੋ ਕਹਿੰਦੇ ਅਸੀਂ ਨਹੀਂ ਕਰਨਾ ਕਹਿੰਦੇ ਤੂੰ ਮੇਰੀ ਮਾਂ ਹੀ ਨਹੀਂ ਤੂੰ ਤੇ ਡੈਣ ਹੈ ਲੈ ਮੁੜ ਕੇ ਮਾਂ ਦੀ ਕਦੇ ਗੱਲ ਨਹੀਂ ਸੁਣੀ ਉਹਨੇ 20 ਸਾਲ ਮਾਂ ਨੂੰ ਅੰਦਰ ਰੱਖਿਆ ਪਰ ਬਾਅਦ ਚ ਕੱਢਤਾ ਢਿੱਡੋਂ ਜੰਮਿਆ ਪਰ ਮਾਂ ਦਿਮਾਗ ਚੋਂ ਕੱਢਤੀ ਉਹਨੇ ਆਜ਼ਾਦ ਹੈ ਮਾਂ ਜ਼ੋਰ ਲਾ ਲਵੇ ਉਹਦੇ ਦਿਮਾਗ ਚ ਵੜ ਨਹੀਂ ਸਕਦਾ ਘਰ ਵਾਲੀ ਤੁਹਾਡੀ ਜਿੰਨੀ ਮਰਜ਼ੀ ਸੇਵਾ ਕਰੇ ਲੱਤਾਂ ਵੀ ਘੁੱਟ ਲਵੇ ਬੱਚੇ ਵੀ ਤੇਰੇ ਜੰਮ ਲਵੇ ਪਰ ਕਈ ਇਦਾਂ ਦੇ ਬੰਦੇ ਐ 20 ਸਾਲ ਹੋ ਗਏ ਮਗਰ ਮਗਰ ਫਿਰਦੀ ਨੂੰ ਅੰਦਰ ਨਹੀਂ ਵੜ ਸਕੀ ਤੇਰੇ ਤਾਂ ਵੜੂ ਤੇਰੀ ਪਤਨੀ ਉਹ ਤਾਂ ਬਣੂ ਜੇ ਤੂੰ ਪਤਨੀ ਬਣਾਉਣਾ ਚਾਹੇ ਇਸੇ ਤਰ੍ਹਾਂ ਹੀ ਪਤਨੀ ਐ ਫਿਰਦਾ ਰਹਿ ਮਗਰ ਮਗਰ ਪਰ ਉਹ ਤੈਨੂੰ ਤਾਂ ਪਤੀ ਮੰਨੂ ਜੇ ਮੰਨੂ ਬਣਾਊ ਜੇ ਪਤੀ ਪਤੀ ਬਣਾਉਣਾ ਚਾਹੁੰਦੀ ਹੋਈ ਤੇਰਾ ਜ਼ੋਰ ਨਹੀਂ ਉਹਦੇ ਮਾਈਂਡ ਤੇ ਆਜ਼ਾਦ ਰੱਬ ਨੇ ਪੈਦਾ ਕੀਤਾ ਹਰ ਕੋਈ ਆਜ਼ਾਦ ਪੈਦਾ ਤੂੰ ਇਹ ਭੁਲੇਖਾ ਨਾ ਪਾਲ ਵੀ ਤੂੰ ਪਤੀ ਬਣ ਜਾਏਗਾ ਨਾ ਤਾਂ ਬਣੇਗਾ ਜੇ ਅਗਲੀ ਪਤਨੀ ਬਣਾਉਣਾ ਪਤਨੀ ਤੈਨੂੰ ਪਤੀ ਬਣਾਉਣਾ ਚਾਹੁੰਦੀ ਹੋਈ ਇਹ ਭੁਲੇਖਾ ਨਾ ਪਾਲ ਵੀ ਤੂੰ ਪਿਓ ਬਣ ਜਾਏਗਾ ਲੈ ਪਿਓ ਬਣ ਜਾਏਗਾ ਤੂੰ ਇਹ ਭੁਲੇਖਾ ਨਾ ਪਾਲ ਉਹ ਜੇ ਤੈਨੂੰ ਪਿਓ ਮੰਨਣਾ ਚਾਹੂ ਤਾਂ ਪਿਓ ਬਣੇਗਾ ਇਹ ਵੀ ਭੁਲੇਖਾ ਨਾ ਪਾਲ ਵੀ ਗੁਰੂ ਬਣ ਜਾਏਗਾ ਅਗਲਾ ਤੈਨੂੰ ਗੁਰੂ ਮੰਨੂ ਤੇ ਤਾਂ ਗੱਲ ਬਣੂ ਤੇ ਇਹ ਵੀ ਰੱਬ ਨੇ ਇੰਨਾ ਆਪਣੇ ਆਪ ਨੂੰ ਵੀ ਵਿੱਚ ਨਹੀਂ ਰੱਖਿਆ ਕਹਿੰਦੇ ਮੈਂ ਵੀ ਆਜ਼ਾਦ ਹਾਂ ਮੈਂ ਵੀ ਚਾਹਾਂ ਮੈਂ ਤੈਨੂੰ ਮਨਾ ਨਹੀਂ ਸਕਦਾ ਤੂੰ ਰੱਬ ਨੂੰ ਮੰਨਣਾ ਚਾਹੇਗਾ ਤੇ ਮੰਨ ਇੱਥੇ ਤੇ ਰੱਬ ਵੀ ਮੰਨਣਾ ਤੇ ਮੰਨੋ ਨਹੀਂ ਤੇ ਤੁਹਾਡੀ ਮਰਜ਼ੀ ਹੈ ਇੰਨਾ ਆਜ਼ਾਦ ਛੱਡਿਆ ਰੱਬ ਨੇ ਬੰਦਾ ਸਿੱਧਾ ਸੰਬੰਧ ਕੁਛ ਵੀ ਨਹੀਂ ਵਿਚਾਲੇ ਕੱਲਾ ਆਜ਼ਾਦ ਹਸਤੀ ਹੈ ਇਹਦੇ ਤੇ ਕਾਬੂ ਕਿੱਥੋਂ ਕਰਨਾ ਇਹਨੂੰ ਤੇ ਸਮਝਣਾ ਪੈਣਾ ਇਹ ਗਹਿਰੀ ਇਸ ਵਿਸ਼ੇ ਨੂੰ ਬਹੁਤ ਜ਼ਰੂਰੀ ਹੈ ਸਮਝਣਾ ਤਾਂ ਕਰਕੇ ਤੇ ਮਨ ਪੜ੍ਹ ਲਓ ਰੱਬ ਪੜਿਆ ਗਿਆ ਰੱਬ ਪੜ੍ਹ ਲਓ ਮਨ ਪੜਿਆ ਗਿਆ ਮਨ ਨੂੰ ਖੋਜਣ ਤੁਰਪੋ ਰੱਬ ਲੱਭ ਪੈਂਦਾ ਹੈ ਰੱਬ ਨੂੰ ਖੋਜਣ ਤੁਰਪੋ ਮਨ ਲੱਭ ਪੈਂਦਾ ਕਿਉਂਕਿ ਓਤ ਪੋਤ ਹਨ ਦੋਵੇਂ ਇੱਕੋ ਹੀ ਨੇ ਇੱਕੋ ਹੀ ਪਿਓ ਪੁੱਤ ਨੇ ਇਹ ਮਨ ਤੋਂ ਜੋਤ ਸਰੂਪ ਹੈ ਲੱਗਦੇ ਹੀ ਦੋ ਨੇ ਮਾਈਂਡ ਤੇ ਰੱਬ ਇੱਕੋ ਹੀ ਚੀਜ਼ ਹੈ ਇਸ ਵਿਸ਼ੇ ਤੇ ਆਪਾਂ ਕੱਲ ਖੁੱਲ ਕੇ ਗੱਲ ਕਰਾਂਗੇ ਵਿੱਚ ਵਿੱਚ ਤੇ ਕਈ ਬੰਦੇ ਮੈਂ ਵੇਖਿਆ ਅੱਜ ਦੀਵਾਨ ਵਿੱਚ ਵਧੀਆ ਚਲੋ ਸੁਣੀ ਜਾਂਦੇ ਸੀ ਵਿੱਚ ਕਈ ਸੁਸਤ ਜੇ ਹੋਈ ਜਾਂਦੇ ਸੀ ਉਹਨਾਂ ਦਾ ਜੀ ਕਰਦਾ ਸੀ ਕੋਈ ਸਾਖੀ ਸੁਣਾਵਾਂ ਕੋਈ ਇਤਿਹਾਸ ਸੁਣਾਵਾਂ ਕੋਈ ਪ੍ਰਸੰਗ ਸੁਣਾਵਾਂ ਵਿੱਚ ਮੈਂ 50 ਬੰਦੇ ਉੱਠ ਕੇ ਜਾਂਦੇ ਵੀ ਵੇਖੇ ਕਈ ਫਿਰ ਵੀ ਹੁਣ ਵੀ ਐਸਾ ਗਿਆਨ ਵਿਚਾਰ ਹੈ ਕੋਈ ਉਹ ਘੱਟ ਹੀ ਕਈਆਂ ਦੇ ਗੱਲ ਵਧੀਆ ਪਕੜ ਚਾਹੁੰਦੀ ਹੈ ਉਹਦਾ ਕਾਰਨ ਇਹ ਹੈ ਕਿ ਤੁਹਾਡੇ ਇੱਥੇ ਕਥਾਵਾਚਕ ਵੀਰ ਆਉਂਦੇ ਰਹਿੰਦੇ ਹੈ ਸਮਾਗਮ ਹੁੰਦੇ ਰਹਿੰਦੇ ਹੈ ਬਹੁਤ ਬਹੁਤ ਵਿਦਵਾਨ ਸਿੰਘ ਇੱਥੇ ਆਉਂਦੇ ਹੈ ਮੈਂ ਤੇ ਕੋਈ ਵਿਦਵਾਨ ਨਹੀਂ ਭਾਈ ਮੈਂ ਤੇ ਕੋਸ਼ਿਸ਼ ਕਰਦਾ ਬਸ ਮਾੜੀ ਮੋਟੀ ਜਿੰਨੀ ਕੁ ਮੇਰੇ ਸਮਝ ਆਉਂਦੀ ਹੈ ਨਾ ਮੇਰੇ ਕੋਈ ਬਹੁਤੀ ਬਾਣੀ ਕੰਠ ਹੁੰਦੀ ਹੈ ਬਸ ਮਾੜਾ ਮੋਟਾ ਕੋਸ਼ਿਸ਼ ਕਰਦਾ ਜਿੰਨੀ ਕੁ ਮੇਰੇ ਪੱਲੇ ਪੈਂਦੀ ਹੈ ਮੈਂ ਅੱਗੇ ਦੱਸਾਂ ਬਾਕੀ ਕੋਈ ਮੈਂ ਬਹੁਤਾ ਵੱਡਾ ਗਿਆਨੀ ਨਹੀਂ ਤੁਹਾਡੇ 'ਚ ਬਹੁਤ ਸੱਜਣ ਬਹੁਤ ਸਮਝਦਾਰ ਨੇ ਕਈ ਸਾਲਾਂ ਤੋਂ ਤੁਹਾਡੇ ਇੱਥੇ ਸਮਾਗਮ ਚੱਲਦੇ ਹੈ ਬਹੁਤ ਪੜ੍ਹੇ ਲਿਖੇ ਵੀ ਹੈ ਤੇ ਗੁਰਮਤ ਦੀ ਗਹਿਰੀ ਗੱਲ ਵੀ ਸਮਝਣ ਵਾਲੇ ਬਹੁਤ ਡੂੰਘਾਈ ਨਾਲ ਵੀ ਸਮਝਦੇ ਹੈ ਸੋ ਕੁਛ ਮੇਰੇ ਵੀਰ ਜਿਹੜੇ ਹੈ ਉਹਨਾਂ ਦੇ ਮਨ ਵਿੱਚ ਇਹ ਹੁੰਦਾ ਵੀ ਕੋਈ ਇਤਿਹਾਸ ਵੀ ਨਾਲ ਹੋਵੇ ਕਿਉਂਕਿ ਹੌਲੀ ਹੌਲੀ ਸੰਗਤ ਵਿੱਚ ਸਾਰੇ ਤਰ੍ਹਾਂ ਦੇ ਸਰੋਤੇ ਹੁੰਦੇ ਹਨ ਕੋਈ ਕਿਸੇ ਕਲਾਸ ਦਾ ਹੈ ਕੋਈ ਕਿਸੇ ਕਲਾਸ ਦਾ ਹੈ ਹਰ ਕੋਈ ਚਾਹੁੰਦਾ ਹੁੰਦਾ ਵੀ ਸਾਡੇ ਹਿਸਾਬ ਦੀ ਵੀ ਗੱਲ ਹੋਵੇ ਸਿੱਧੀ ਸਿੱਧੀ ਜਿਹੜੀ ਕਿ ਜੋ ਪ੍ਰਸੰਗ ਹੁੰਦਾ ਕੋਈ ਉੱਥੇ ਹੀ ਉਹਨਾਂ ਦੇ ਮਾਈਂਡ ਜਿਹੜੇ ਨੇ ਉੱਥੇ ਕੀ ਸੈੱਟ ਹੋਏ ਹੋਏ ਪਰ ਚਲੋ ਅੱਜ ਨਹੀਂ ਮੈਂ ਕੱਲ੍ਹ ਕੋਸ਼ਿਸ਼ ਕਰੂੰ ਵੀ ਆਪਾਂ 15-20 ਮਿੰਟ ਅੱਧਾ ਘੰਟਾ ਕੋਈ ਪ੍ਰਸੰਗ ਸੁਣਾਈਏ ਕੋਈ ਕਵਿਤਾ ਵੀ ਨਾਲ ਪੜ੍ਹੀਏ ਕੁਛ ਨਾ ਕੁਛ ਕਿਸੇ ਤਰੀਕੇ ਸਿਰ ਸਾਡਾ ਮਨ ਲੱਗੇ ਹੌਲੀ ਹੌਲੀ ਅਸੀਂ ਅੱਗੇ ਨੂੰ ਵਧੀਏ ਕੋਸ਼ਿਸ਼ ਕਰੀਏ ਯਤਨ ਕਰੀਏ ਸੋ 4 ਵੱਜ ਗਏ ਹੈ ਤਕਰੀਬਨ 2 ਘੰਟੇ ਤੋਂ ਉੱਪਰ ਹੋ ਗਿਆ ਸਮਾਂ ਕੱਲ੍ਹ ਅੱਜ ਮੈਨੂੰ ਹਿਸਾਬ ਲੱਗ ਗਿਆ ਪੂਰਾ 1:45 ਵਜੇ ਅਸੀਂ ਆ ਜਾਾਂਗੇ ਵੀ ਇੰਨਾ ਕੁ ਟਾਈਮ ਸਾਨੂੰ ਸਭ ਇੱਥੇ ਆਉਣ ਤੇ 1.5 ਘੰਟਾ ਅੱਜ ਲੱਗਿਆ ਸੋ ਮੈਂ ਅੱਜ 7-8 ਮਿੰਟ ਪਹਿਲਾਂ ਆ ਗਿਆ ਸੀ 2 ਵਜੇ ਤੋਂ ਕੱਲ ਨੂੰ ਆਪਾਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਥੋੜਾ ਜਿਹਾ ਚਿਰ ਪਹਿਲਾਂ ਆ ਜਾ 1:45 ਤੋਂ ਪਹਿਲਾਂ ਆ ਜਾਾਂਗੇ ਸੋ ਸੰਗਤ ਨੂੰ ਬੇਨਤੀ ਹੈ ਵੀ ਇੱਕ ਤੇ ਗੁਰੂ ਜੀ ਜਾਂਦੇ ਆ ਫਿਰ ਆਪਾਂ ਚਾਲਾ ਪਾਵਾਂਗੇ ਕਾਲ ਨਹੀਂ ਕਰਨੀ ਬਾਕੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਖੰਡੇ ਦੀ ਪੌਲ ਪ੍ਰਾਪਤ ਕਰਨੀ ਹੈ ਉਹ ਵੀਰ ਭਰਾ ਭੈਣਾਂ ਮਾਤਾਵਾਂ ਮਨ ਬਣਾਓ ਜੀ ਆਪਣੇ ਨੌਜਵਾਨ ਵੀਰਾਂ ਨੂੰ ਖਾਸ ਬੇਨਤੀ ਹੈ ਦਾੜੀ ਕੇਸ ਰੱਖੋ ਥੋੜੀ ਜੀ ਸਾਡੀ ਵੱਖਰੀ ਪਛਾਣ ਹੈ ਜਿਹੜੀ ਉਹ ਤੇ ਇਹੋ ਹੀ ਹੈ ਨਾ ਧਰਮ ਤੇ ਮਨ ਦਾ ਵਿਸ਼ਾ ਪਰ ਜਿਹੜਾ ਕੌਮੀ ਕਨਸੈਪਟ ਹੈ ਉਹਦੇ ਵਿੱਚ ਸਾਡੇ ਫਿਰ ਇਹ ਆਉਂਦਾ ਕਿ ਅਸੀਂ ਖੰਡੇ ਦੀ ਪੌਲ ਲਈਏ ਸਾਡਾ ਕੌਮੀ ਕਨਸੈਪਟ ਹੈ ਧਰਮ ਨਹੀਂ ਧਰਮ ਮਨ ਦਾ ਵਿਸ਼ਾ ਉਹ ਕੋਈ ਵੀ ਧਰਮ ਨਹੀਂ ਬਣ ਸਕਦਾ ਸੋ ਜਿਹੜੇ ਜਿਹੜੇ ਵੀਰ ਭਰਾ ਭੈਣਾਂ ਮਾਤਾਵਾਂ ਚਾਹੁੰਦੇ ਹੈ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਵੱਧ ਤੋਂ ਵੱਧ ਭੈਣਾਂ ਵੀ ਤੇ ਵੀਰ ਭਰਾ ਵੀ ਤਿਆਰੀ ਕਰੋ ਆਪਾਂ ਸਿੰਘ ਸਜੀਏ ਦਾਖਲੇ ਲਈ ਸਹਿਜ ਪਾਠਾਂ ਵਾਸਤੇ ਵੀ ਜਿਹੜੇ ਵੀਰ ਭਰਾ ਸਹਿਜ ਪਾਠ ਆਰੰਭ ਕਰਨਾ ਚਾਹੁੰਦੇ ਆ ਉਹ ਵੀ ਸਿੰਘ ਆ ਜਾਣਗੇ ਇੱਥੇ ਪੋਥੀਆਂ ਵਗੈਰਾ ਦੇ ਜਾਣਗੇ ਸਹਿਜ ਪਾਠਾਂ ਲਈ ਵੀ ਨਾਮ ਲਿਖਾਓ ਤੇ ਅੰਮ੍ਰਿਤ ਛਕਣ ਲਈ ਵੀ ਨਾਮ ਲਿਖਾਓ ਪਰਸੋਂ ਆਪਣੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਸੰਚਾਰ ਹੋਏਗਾ ਵੱਧ ਚੜ ਕੇ ਖੰਡੇ ਦੀ ਪੌਲ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ ਦਾਖਲਾ ਲਈਏ ਪੜ੍ਹਾਈ ਸ਼ੁਰੂ ਕਰੀਏ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਗੁਰਬਾਣੀ ਤੋਂ ਸਿੱਖ ਕੇ ਪਰਮਾਤਮਾ ਦੇ ਨਿਯਮਾਂ ਨੂੰ ਸਮਝੀਏ ਦੋ ਚੀਜ਼ਾਂ ਨੂੰ ਪੜ੍ਹੋ ਕੁਦਰਤ ਦੇ ਨਿਯਮ ਤੇ ਆਪਣੇ ਮਨ ਨੂੰ ਰੱਬ ਦਾ ਸੁਭਾਅ ਤੇ ਆਪਣਾ ਸੁਭਾਅ ਬਸ ਦੋ ਹੀ ਚੀਜ਼ਾਂ ਵੇਖਣੀਆਂ ਰੱਬ ਦਾ ਸੁਭਾਅ ਕੀ ਹੈ ਪਰਮਾਤਮਾ ਦਾ ਨੇਚਰ ਦਾ ਸੁਭਾਅ ਕੀ ਹੈ ਤੇ ਹਿਊਮਨ ਸਾਈਕੀ ਕੀ ਹੈ ਸਾਡਾ ਮਾਈਂਡ ਕਿੱਦਾਂ ਕੰਮ ਕਰਦਾ ਹੈ ਦੋ ਹੀ ਚੀਜ਼ਾਂ ਦਿਮਾਗ ਕਿਵੇਂ ਕੰਮ ਕਰਦਾ ਹੈ ਤੇ ਪਰਮਾਤਮਾ ਦਾ ਨਿਯਮ ਕਿਵੇਂ ਕੰਮ ਕਰਦਾ ਇਹਦੇ ਤੇ ਕੰਮ ਕਰੀਏ ਇਹਨੂੰ ਵੇਖੀਏ ਉਹਨੂੰ ਵੇਖ ਕੇ ਫਿਰ ਆਪਣੇ ਸਿਧਾਂਤ ਘੜੀਏ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਸਾਡੇ ਆਪਣੇ ਬੰਦੇ ਦੇ ਦਿਮਾਗ ਨੂੰ ਸਮਝ ਕੇ ਦੂਜੇ ਕਿਵੇਂ ਮਾਈਂਡ ਕੰਮ ਕਰਦੇ ਨੇ ਉਹਨੂੰ ਸਮਝ ਕੇ ਫਿਰ ਆਪਣੇ ਸਿਧਾਂਤ ਘੜੀਏ ਆਪਣਾ ਨਜ਼ਰੀਆ ਬਣਾਈਏ ਆਪਣਾ ਪੁਆਇੰਟ ਆਫ ਵਿਊ ਬਣਾਈਏ ਸਾਡਾ ਆਪਣਾ ਓਪੀਨੀਅਨ ਬਣੇ ਜ਼ਿੰਦਗੀ ਜਿਉਣ ਦਾ ਚੱਜ ਆਵੇ ਆਪਣੀ ਜ਼ਿੰਦਗੀ ਵਿੱਚ ਆਪਣੇ ਫੈਸਲੇ ਆਪ ਕਰ ਸਕੀਏ ਆਜ਼ਾਦ ਹੋਈਏ ਖੁੱਲ੍ਹੇ ਹੋ ਕੇ ਵਿਚਰੀਏ ਪਰ ਪਰਮਾਤਮਾ ਨੂੰ ਨਾ ਭੁੱਲੀਏ ਉਹਦੇ ਅਧੀਨ ਰਹਿਣਾ ਬਾਕੀ ਸਭ ਕੁਝ ਜਿਵੇਂ ਮਰਜ਼ੀ ਕਰ ਲਓ ਪਰ ਰੱਬ ਦਾ ਜਿਹੜਾ ਕਾਨੂੰਨ ਹੈ ਪਰਮਾਤਮਾ ਦਾ ਜਿਹੜਾ ਕਾਨੂੰਨ ਹੈ ਉਹ ਨਾ ਭੁੱਲੀਏ ਸੋ ਆਓ ਸਰਬ ਸੰਗਤਾਂ ਪ੍ਰਬੰਧਕ ਵੀਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਕੱਲ੍ਹ ਤੇ ਪਰਸੋਂ 2 ਦਿਨ ਆਪਾਂ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰਨੀ ਹੈ ਜੀ ਗੁਰੂ ਜੀ ਜਾਣਗੇ ਫਿਰ ਚਾਲਾ ਪਾਇਓ ਭਾਈ ਪਹਿਲਾਂ ਨਹੀਂ ਜਾਣਾ ਸਤਿਗੁਰੂ ਅੱਗੇ ਅੱਗੇ ਜਾਣਗੇ ਫਿਰ ਸਾਰੀਆਂ ਸੰਗਤਾਂ ਨੇ ਚਾਲਾ ਪਾਉਣਾ ਹੈ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਪੋ ਆਪਣੇ ਘਰੋਂ ਕਰੀ ਚੱਲ ਪਾਇਓ ਅੰਮ੍ਰਿਤ ਛਕਣ ਲਈ ਜ਼ਰੂਰ ਮਨ ਬਣਾ ਕੇ ਨਾਮ ਲਿਖਾਓ ਤੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਆਪਣੀ ਅੱਗੇ ਆ ਕੇ ਰੱਖ ਲਓ ਜਿਹੜੇ ਪਿੱਛੇ ਬਹਿ ਗਏ ਸੀ ਆ ਕੇ ਉਹ ਸੰਗਤ ਅੱਗੇ ਆ ਗਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਤ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆ ਆਇਆ

अपने सुख स्यों ही जग फांदेओ को काहू को नाही रहाओ सुख में आन बहुत मिल बैठत रहत चाहूं दिस के रह विपत परी सब ही संग छाड़त को नायावत ने रे घर की नार बहुत हित जास्यो सदा रहत संग लागी जब ही हंस तजी एह काया प्रेत प्रेत कर पागी एह बिद कौ व्यवहार बनयो है जास्यो नेह लगायो अंत बार नानक बिन हर जी को काम नायो एह बिद कौ व्यवहार बनयो है जास्यो नेह लगायो अंत बार नानक बिन हर जी को काम नायो वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह सो पहली संगत नु बेनती आ